ਨਾਨਕ ਅੰਗਦ ਗੁਰੂ ਅਮਰਦਾਸ ਪਦਵੰਦ ਰਾਮਦਾਸ ਅਰਜਨ ਗੁਰੂ ਵਰ ਸ੍ਰੀ ਹਰਗੋਬਿੰਦ ਹਰੀ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿਨ ਸੰਤਨ ਕੋ ਵੰਦਨਾ ਸਿਰ ਚਰਨਨ ਪਰਤਾਰ ਏਕੰਕਾਰਾ ਸਤਿਗੁਰੂ ਤਿਹੇ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਵਿਨਾਸ਼ਨ ਸੋਇ ਵਾਹਿਗੁਰੂ ਜੀ ਕੀ ਫਤਿਹ ਬਿਘਨ ਵਿਨਾਸ਼ਨ ਵਾਹਿਗੁਰੂ ਸਾਹਿਬ ਜੀਓ ਦੋਹਰਾ ਮਾਇਆ ਸਦਨ ਪੰਕਜ ਬਦਨ ਮੋਹ ਕਦਨ ਗਤ ਦੈਨ ਚਰਨ ਸਰਨ ਤਿਨ ਪਰਨ ਮਮ ਦਰਸ਼ਨ ਪਰਸ਼ਨ ਚੈਨ ਮਾਇਆ ਸਦਨ ਪੰਕਜ ਬਦਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਨਮਾਨਯੋਗ ਗੁਰੂ ਖਾਲਸਾ ਸਾਹਿਬ ਸੰਗਤ ਜੀ, ਅੰਮ੍ਰਿਤ ਵੇਲੇ ਤੋਂ ਚੌਵਰ ਛਤਰ ਤੱਕ ਦੇ ਮਾਲਕ ਪ੍ਰਤੱਖ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਹਜ਼ੂਰੀ ਵਿਖੇ ਬਹੁਤ ਹੀ ਸੁੰਦਰ ਸੋਹਣਾ ਦੀਵਾਨ ਸਜ ਰਿਹਾ ਹੈ। ਗੁਰਬਾਣੀ ਸਰੂਪ ਸਤਿਗੁਰੂ ਜੀ ਦੀ ਪ੍ਰਕਾਸ਼ ਸੇਵਾ ਦੇ ਨਾਲ ਹੀ ਕੁਛ ਸਮਾਂ ਗੁਰਬਾਣੀ ਦਾ ਪਾਠ ਜਾਂ ਪੰਛੀ ਸਾਹਿਬਾਨਾਂ ਦੀ ਰਚਨਾ ਰਾਹੀਂ ਹੋ ਰਿਹਾ ਸੀ। ਉਪਰੰਤ ਤੁਰਕੀ ਬਾਣੀ ਸੱਚ ਕੀ ਬਾਣੀ ਲਈ ਰਾਗੀ ਸਿੰਘਾਂ ਦੀ ਰਚਨਾ ਰਾਹੀਂ ਸਿੰਘੀ ਦੇ ਨਿਰਵਾਂ ਵਿੱਚ ਕੀਰਤਨ ਹੋ ਰਿਹਾ ਸੀ। ਜਿਹੜੇ ਕੁਮਾਈ ਭਾਈ ਸਤਿਗੁਰੂ ਦੇ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਸਨ, ਜਿੰਨਾ ਕੁ ਸਮਾਂ ਉਹਨਾਂ ਨੇ ਮਨ ਲਾ ਕੇ ਗੁਰਬਾਣੀ ਦਾ ਸੁਣ ਕੀਰਤਨ ਸੁਣਿਆ, ਲਾਭ ਲਿਆ ਹੈ, ਫਲ ਪ੍ਰਾਪਤ ਕੀਤਾ ਹੈ। ਗੁਰੂ ਨਾਨਕ ਸਾਹਿਬ ਜੀ ਦਾ ਸੋਹਣਾ ਸੁੰਦਰ ਇਤਿਹਾਸ ਚੱਲਿਆ ਹੋਇਆ, ਜਿਹਨੂੰ ਆਪਾਂ ਕੀਰਤਨ ਤੋਂ ਬਾਅਦ ਲੜੀਵਾਰ ਰੂਪ ਵਿੱਚ ਸਰਵਣ ਕਰ ਰਹੇ ਹਾਂ। ਜਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਸ਼ਿਵਨਾਭ ਰਾਜੇ ਨੂੰ ਗੁਰਮੁਖ ਪਦਵੀ ਬਖਸ਼ ਕੇ ਅੱਗੇ ਸਿੱਖੀ ਦਾ ਪ੍ਰਚਾਰ ਕਰਨ ਵਾਸਤੇ ਜਥੇਦਾਰ ਮਨੁੱਖੀ ਬਣਾ ਦਿੱਤਾ ਹੈ। ਇਸ ਤੋਂ ਬਾਅਦ ਆਪ ਜੀ ਅੱਗੇ ਉਹ ਦਰਿਆ ਰਾਜ ਜਾਣੀ ਕਾਮਰੂ ਦੇਸ਼ ਵਿੱਚ ਚਲੇ ਗਏ, ਜਿੱਥੋਂ ਦੀ ਜਿਹੜੀ ਇਹ ਨੂਰ ਸ਼ਾਹੀ ਰਾਜਾ ਸੀ ਅਤੇ ਜਿਹੜੀ ਤਕੜੀ ਜਾਦੂਗਰਨੀ ਸੀ, ਟੂਣੇ ਤਾਮਣ ਕਰਨ ਵਾਲੀ ਸੀ। ਇਸ ਕਰਕੇ ਜਿੰਨੇ ਇਸਤਰੀਆਂ ਇਹ ਵੀ ਜ਼ਿਆਦਾ ਹੀ ਤੰਤਰ ਮੰਤਰ ਤਵੀ ਧਾਗੇ ਕਰਨ ਵਾਲੀਆਂ ਸੀ ਇਹਨਾਂ ਤੋਂ ਇਹ ਜਾਦੂ ਮੰਤਰ ਟੂਣੇ ਟਾਮਣ ਛਿੜਾ ਕੇ ਵਾਹਿਗੁਰੂ ਵਾਹਿਗੁਰੂ ਜਪਾਉਣ ਵਾਸਤੇ ਆਪ ਜੀ ਉਹ ਚਲੇ ਗਏ ਸਨ। ਅਤੇ ਜਦੋਂ ਬਾਜ਼ਾਰ ਦੇ ਵਿੱਚ ਜੀ ਜਾ ਰਹੇ ਸੀ ਮਰਦਾਨੇ ਨੇ ਕਿਹਾ ਮਹਾਰਾ ਮੈਨੂੰ ਤੇਲ ਲੱਗੀ ਹੈ ਅਤੇ ਆਓ ਚਲੋ ਮੈਂ ਜਲ ਛੱਕ ਕੇ ਆ ਜਾਂਦਾ ਹਾਂ। ਇਸ ਤਰ੍ਹਾਂ ਆਗਿਆ ਲੈ ਕੇ ਜਦੋਂ ਇਹ ਕਿਸੇ ਦੇ ਘਰ ਦੇ ਦਰਵਾਜ਼ੇ ਦੇ ਅੱਗੇ ਖੜਿਆ ਕਰਕੇ ਇਸਨੇ ਆਵਾਜ਼ ਜੀ ਮਾਰੀ ਹੈ ਮੈਂ ਪਾਣੀ ਪੀਣਾ ਤੇ ਲੱਗੀ ਹੈ। ਇਸਤਰੀ ਨੇ ਸੁਣ ਕੇ ਇਹਨੂੰ ਆਵਾਜ਼ ਜੀ ਦੇ ਦਿੱਤੀ ਵੀ ਅੰਦਰ ਆ ਜਾ ਜਲ ਛਕਣ ਵਾਲੇ ਤੇਰਾ ਨਾਮ ਕੀ ਹੈ ਕਿਹੜੇ ਇਲਾਕੇ ਵਿੱਚ ਨਿਵਾਸ ਕਰ ਰਹੇ ਹੈ ਤੇਰਾ ਜਿਹੜਾ ਲਿਬਾਸ ਹੈ ਭੇਸ ਜਿਹਾ ਵਰਜਿਆ ਹੀ ਹੈ ਅਤੇ ਕਿਹੜੇ ਕੰਮ ਤੂੰ ਚੱਲਿਆ ਹੈ। ਉਹ ਅੰਦਰਲੀ ਆਵਾਜ਼ ਸੁਣ ਤੋਂ ਮਰਦਾਨਾ ਫਿਰ ਅੰਦਰ ਚੱਲਿਆ ਗਿਆ ਪਣਗ 'ਤੇ ਬੈਠ ਗਿਆ ਹੈ ਦੱਸਣ ਲੱਗ ਪਿਆ ਵੀ ਮੇਰਾ ਨਾਮ ਮਰਦਾਨਾ ਹੈ ਪੰਜਾਬ ਮੇਰਾ ਦੇਸ਼ ਦੂਰ ਇੱਥੋਂ ਹੈ ਅਤੇ ਗੁਰੂ ਨਾਨਕ ਸਾਹਿਬ ਜੀ ਮੇਰੇ ਮਾਲਕ ਹੈ ਦੇਸਾਂ ਪ੍ਰਦੇਸਾਂ ਵਿੱਚ ਜਿੱਥੇ ਜੀ ਕਰਦਾ ਮਹਾਰਾ ਵਿਚਰਦੇ ਉਤਾਰਦੇ ਫਿਰਦੇ ਇਸ ਤਰ੍ਹਾਂ ਇਹਦੇ ਕਹਿੰਦਿਆਂ ਕਹਿੰਦੇ ਨੈਨੂੰ ਇਸਤਰੀ ਜੀ ਆਈ ਹੈ ਮੰਤਰ ਜਿਹਾ ਪੜ੍ਹ ਕੇ ਇਹਦੇ ਗਲ ਵਿੱਚ ਧਾਗਾ ਜਿਹਾ ਪਾ ਦਿੱਤਾ ਹੈ ਅਤੇ ਸੰਸਕਾਰ ਜੇ ਇਸ ਤਰ੍ਹਾਂ ਇਹਦੇ ਕਰ ਦਿੱਤੇ ਹੈ ਜਿਵੇਂ ਮਰਦਾਨਾ ਸਮਝ ਰਿਹਾ ਵੀ ਮੈਂ ਹੁਣ ਭੇਡੂ ਛਤਰਾ ਬਣ ਗਿਆ ਹਾਂ ਅਤੇ ਗਲ ਵਿੱਚ ਰੱਸੀ ਜੀ ਪਾ ਕੇ ਕੀਲੇ ਨਾਲ ਬੰਨ੍ਹ ਦਿੱਤਾ ਹੈ ਅਤੇ ਆਪ ਘੜਾ ਜਿਹਾ ਸਿਰ 'ਤੇ ਚੁੱਕ ਕੇ ਖੂਹ ਤੋਂ ਪਾਣੀ ਲੈਣ ਲਈ ਚੱਲ ਪਈ ਹੈ। ਇੱਧਰ ਗੁਰੂ ਮਹਾਰਾਜ ਭਾਈ ਬਾਲੇ ਤਾਈਂ ਬੋਲੇ ਵੀ ਵਾਪਸ ਨਹੀਂ ਆਇਆ ਹੈ ਕਿਤੇ ਜਿਵੇਂ ਪਹਿਲਾਂ ਫਸ ਗਿਆ ਸੀ ਉੱਥੇ ਕਿਤੇ ਉਹੀ ਗੱਲ ਤਾਂ ਨਹੀਂ ਫੇਰ ਹੋ ਗਈ ਵੀ ਪਤਾ ਕਰਨਾ ਚਾਹੀਦਾ ਹੈ। ਕਿਉਂਕਿ ਭਾਈ ਬਾਲਾ ਨੂੰ ਨਾਲ ਲੈ ਕੇ ਮਹਾਰਾਜ ਇਸ ਇਸਤਰੀ ਦੇ ਘਰ ਦੇ ਵਿੱਚ ਮਰਦਾਨਾ ਪੀਣ ਪਾਣੀ ਪੀਣ ਲਈ ਬਣਿਆ ਉਸੇ ਦੇ ਘਰ ਵੱਲ ਨੂੰ ਗਏ ਨੇ ਅੱਗਿਓਂ ਘੜਾ ਜਿਹਾ ਲੈ ਕੇ ਜਾ ਰਹੀ ਸੀ। ਮਹਾਰਾਜ ਨੇ ਸਹਿਜੇ ਪੁੱਛਿਆ ਵੀ ਇੱਥੇ ਸਾਡਾ ਸਾਥੀ ਪਾਣੀ ਪੀਣ ਆਇਆ ਸੀ ਦੇਖਿਆ ਨਹੀਂ ਇਹਨੇ ਝੂਠ ਹੀ ਮਾਰ ਦਿੱਤਾ ਹੈ। ਕਹਿੰਦੇ ਨਹੀਂ ਜੀ। ਮਹਾਰਾਜ ਕਹਿੰਦੇ ਵੀ ਆਵਾਜ਼ ਤਾਂ ਤੇਰੇ ਘਰੋਂ ਸਾਡੇ ਸਾਥੀ ਦੀ ਆ ਰਹੀ ਹੈ। ਕਹਿਣ ਲੱਗੀ ਨਹੀਂ ਮਹਾਰਾਜ ਇਹ ਤੁਹਾਨੂੰ ਸ਼ੱਕ ਸ਼ੋਇਆ ਹੈ ਯਕੀਨ ਨਹੀਂ ਆਉਂਦਾ ਘਰੇ ਅੰਦਰ ਜਾ ਕੇ ਦੇਖ ਲਓ ਤੁਹਾਡਾ ਨਹੀਂ ਉਹ ਕਿਤੇ ਅੱਗੇ ਸ਼ਹਿਰ ਵਿੱਚ ਲੰਘ ਗਿਆ। ਇੱਧਰ ਮਰਦਾਨਾ ਹੁਣ ਉਹ ਮੰਤਰ ਪੜ੍ਹ ਕੇ ਇਹੋ ਜਿਹਾ ਅਸਰ ਦਿੱਤਾ ਪ੍ਰਭਾਵ ਪਾਇਆ ਜਿਸ ਕਰਕੇ ਉਹ ਭੇਡੂ ਨੂੰ ਭਿਆਂ ਭਿਆਂ ਜੀ ਕਰ ਰਿਹਾ। ਗੁਰੂ ਮਹਾਰਾਜ ਅੰਦਰ ਜੇ ਗਏ ਆਵਾਜ਼ ਦਿੱਤੀ ਮਰਦਾਨੇ ਕਹਿ ਵਾਹਿਗੁਰੂ। ਜਦੋਂ ਵਾਹਿਗੁਰੂ ਗਿਆ ਉਹਦਾ ਫੜਕ ਦੇ ਕੇ ਧਾਗਾ ਜਾ ਟੂਣੇ ਵਾਲਾ ਟਰੁਕਿਆ ਹੈ ਅਤੇ ਗੁਰੂ ਮਹਾਰਾਜ ਦੀ ਚਰਨੀ ਵੀ ਆ ਲੱਗਿਆ। ਕਹਿੰਦਾ ਮਹਾਰਾਜ ਕਿਹੋ ਜਿਹੀਆਂ ਜਗ੍ਹਾ ਵਿੱਚ ਲਈ ਫਿਰਦੇ ਮੈਨੂੰ। ਉਸ ਤੋਂ ਬਾਅਦ ਫਿਰ ਜਿਹੜੀ ਘੜੀ ਵਾਲੀ ਇਸਤਰੀ ਉਹਦੇ ਸਿਰ 'ਤੇ ਹੀ ਘੜਾ ਜਿਹਾ ਐਸਾ ਜੰਮਿਆ ਲਹੇ ਹੀ ਨਾ ਨੂਰ ਸ਼ਾਹ ਦੇ ਕੋਲ ਚਲੀ ਗਈ ਗੱਲ ਉਹਨੇ ਭੇਜੀਆਂ ਜਾਦੂਗਰਨੀਆਂ ਉਹਨਾਂ ਨੇ ਵੀ ਆਪਣਾ ਬਲ ਲਾਇਆ ਤਰ੍ਹਾਂ ਤਰ੍ਹਾਂ ਦੇ ਧਾਗੇ ਜੇ ਅਤੇ ਹੋਰ ਜੰਤਰ ਮੰਤਰ ਜੇ ਦਿਖੇ ਅਤੇ ਕੋਈ ਢੋਲਕੀ ਵਜਾਉਂਦੀ ਹੈ ਕੋਈ ਕੰਧ 'ਤੇ ਚੜ੍ਹੀ ਜਾਂਦੀ ਕੋਈ ਅੱਗ 'ਚੋਂ ਲਾਕਾਂ ਖੜਦੀ ਆਉਂਦੀ ਹੈ। ਆ ਗਈਆਂ ਸਾਰਿਆਂ ਨੇ ਯਤਨ ਕੀਤੇ ਕੋਈ ਨਹੀਂ ਘੜਾ ਨਹੀਂ ਲੈ ਸਕਿਆ ਹੈ। ਅਖੀਰੇ ਜੀ ਦੇ ਘਰ ਦੇ ਸਿਰ 'ਤੇ ਘੜਾ ਜੋ ਜਮ੍ਹਾਂ ਵਿਆਕਲ ਹੋ ਗਈ ਉਹਨੇ ਕਿਹਾ ਵੀ ਮੇਰੀ ਬਜ਼ੁਰਗ ਗਲਤੀ ਹੈ ਉਹ ਕਲਾ ਵਾਲੇ ਆ ਉਹਨਾਂ ਦੇ ਚਰਨਾਂ 'ਤੇ ਸ਼ਿਕਾਓ ਤੋਂ ਮਾਫ਼ੀ ਮੰਗੋ ਫਿਰ ਖੇੜਾ ਛੱਟੇਗਾ। ਕਿਉਂ ਕਹਿੰਦੇ ਨੂਰ ਸ਼ਾਹ ਆ ਗਈ ਆਪਣਾ ਜੰਤਰਾਂ ਮੰਤਰਾਂ ਦਾ ਸਾਜੋ ਸਮਾਨ ਜਾ ਚੁੱਕੇ ਨੇ ਵੀ ਆਪਣਾ ਬਲ ਲਾਇਆ ਪਰ ਸਤਿਗੁਰੂ ਦੇ ਆਤਮਕ ਬਲ ਉੱਪਰ ਕੋਈ ਇਹਨਾਂ ਦਾ ਬਲ ਨਹੀਂ ਪਿਆ ਹੈ। ਉਹ ਅਖੀਰ 'ਤੇ ਗੁਰੂ ਮਹਾਰਾਜ ਦੇ ਚਰਨੀ ਆ ਲੱਗੀ ਹੈ ਮੈਂ ਹੰਕਾਰ ਮਿਟਣ ਵਾਸਤੇ ਫਿਰ ਗੁਰੂ ਮਹਾਰਾਜ ਨੇ ਆਪਣੇ ਮੁਖਾਰ ਬਿੰਦ ਨੂੰ ਤਿੰਨ ਕੁ ਸ਼ਬਦ ਉਚਾਰਨ ਕੀਤੇ, ਉਹ ਵੀ ਸਰਵਣ ਕਰਕੇ ਅਤਿਅੰਤ ਚੋਗੀ ਚਰਨੀ ਪੈ ਗਈ ਹੈ। ਫਿਰ ਪਲ ਗਲਤੀ ਮਾਫ ਕਰਵਾਈ। ਗੁਰੂ ਮਹਾਰਾਜ ਨੇ ਕਿਹਾ ਐਸਾ ਅੱਗੇ ਵਾਸਤੇ ਨਹੀਂ ਕਰਨਾ, ਤਨਮ ਦੀ ਜਗ੍ਹਾ ਬਣਾਓ, ਆਏ ਗਏ ਸਾਧੂ ਸਤਿਗੁਰ ਸਿੰਘ ਦੀ ਸੇਵਾ ਕਰੋ, ਵਾਹਿਗੁਰੂ ਵਾਹਿਗੁਰੂ ਜਪ ਕੇ ਜਨਮ ਸਫਲ ਕਰੋ। ਇਹ ਕਾਮਰੂ ਦੇਸ਼ ਵਿੱਚ ਸਾਰੇ ਗੁਰੂ ਮਹਾਰਾਜ ਦੀ ਜਾਣ ਕਰਕੇ ਸਿੱਖੀ ਫੈਲ ਗਈ ਹੈ, ਲੰਗਰ ਚੱਲ ਪਏ ਹਨ, ਕਥਾ ਕੀਰਤਨ ਦੇ ਪ੍ਰਵਾਹ ਚੱਲ ਪਏ, ਘਰ ਘਰ ਅੰਦਰ ਧਰਮਸਾਲ ਹੋਵੇ, ਕੀਰਤਨ ਸਦਾ ਸੋਭਾ ਵਾਲੀ ਗੱਲ ਬਣ ਗਈ ਹੈ। ਇਸ ਤਰ੍ਹਾਂ ਦਾ ਪ੍ਰਸੰਗ ਕੱਲ੍ਹ ਦੇ ਦੀਵਾਨ ਵਿੱਚ ਆਪਾਂ ਬੜੇ ਵਿਸਥਾਰ ਨਾਲ ਸੁਣਿਆ ਸੀ। ਜਿਵੇਂ ਅੱਗੇ ਪ੍ਰਸੰਗ ਆ ਰਿਹਾ, ਮੱਲਾ ਕੇ ਸੁਣੀਏ ਜੀ। ਮਾਇਆ ਸਦਨ ਪੰਕਜ ਬਦਨ, ਗੁਰੂ ਨਾਨਕ ਸਾਹਿਬ ਮਹਾਰਾਜ ਕੈਸੇ ਹਨ। ਕਵੀ ਸੰਤੋਖ ਸਿੰਘ ਜੀ ਕਹਿੰਦੇ ਉਹ ਮਿਹਰ ਦੇ ਘਰ ਹਨ, ਜਿਹੜੀਆਂ ਮਿਹਰਾਂ ਹੈ ਮਹਾਰਾਜ ਦੇ ਸਰੀਰ ਚੋਂ ਨਿਕਲੀਆਂ। ਜਿਵੇਂ ਘਰ ਦੇ ਸਭ ਕੁਛ ਹੁੰਦਾ ਨਾ, ਪਿਓ ਮਹਾਰਾਜ ਦੇ ਘਰ ਸਰੀਰ ਦੇ ਵਿੱਚ ਕਹਿੰਦੇ ਮਿਹਰ ਹੀ ਮਿਹਰ ਹੈ, ਮਿਹਰ ਮਿਹਰਾਂ ਦੇ ਘਰ ਹਨ। ਅਤੇ ਜਿਹਨਾਂ ਦਾ ਕਵਲ ਵਰਗਾ ਮੁੱਖ ਹੈ, ਜਿਵੇਂ ਕਵਲ ਖਿੜਿਆ ਹੁੰਦਿਆਂ ਮੁਖੜਾ ਖਿੜਿਆ ਹੋਇਆ ਰਹਿੰਦਾ ਹੈ, ਮੋਹ ਕਦਨ ਗਤ ਦੈਨ। ਜਿਹੜੇ ਗੁਰੂ ਨਾਨਕ ਸਾਹਿਬ ਮੋਹ ਨੂੰ ਕੱਟਣ ਵਾਲੇ ਤੇ ਮੁਕਤੀ ਦੇਣ ਵਾਲੇ ਹਨ। ਚਰਨ ਸ਼ਰਨ ਤਿੰਨ ਪਰਨ ਮਮ। ਕਵੀ ਜੀ ਕਹਿੰਦਾ ਇਸੇ ਜੋ ਗੁਰੂ ਨਾਨਕ ਸਾਹਿਬ ਜੀ ਚਰਨਾਂ ਦੀ ਸ਼ਰਨ ਹੈ, ਉਹਨਾਂ ਦਾ ਮੈਨੂੰ ਪਰਨ ਕੀਏ ਬੜਾ ਭਾਰੀ ਆਸਰਾ ਹੈ। ਦਰਸ਼ਨ ਪਰਸਨ ਚੈਨ, ਜਿਹਨਾਂ ਦੇ ਜਿਹੜੇ ਦਰਸ਼ਨ ਹਨ ਤੇ ਪਰਸਨ ਕੀ ਜਿਹੜੀ ਚਰਨਾਂ ਦੀ ਸ਼ੋ ਹੈ, ਉਹ ਬੜੀ ਭਾਰੀ ਚੈਨ ਕੀ ਹੈ, ਸ਼ਾਂਤੀ ਦੇਣ ਵਾਲੀ ਹੈ, ਚੈਨ ਸੁਖ ਆਰਾਮ ਬਖਸ਼ਣ ਵਾਲੀ ਹੈ। ਸ੍ਰੀ ਬਾਲਾ ਸੰਦੁਰ ਵਾਚ ਚੌਪਈ ਆਗੈ ਗਮਨੇ ਸ੍ਰੀ ਗੁਰਪੂਰੇ। ਭਾਈ ਬਾਲਾ ਜੀ ਤਥਾ ਕਵੀ ਸੰਤੋਖ ਸਿੰਘ ਜੀ ਕਹਿੰਦੇ ਹੇ ਸਰੋਤਾ ਜਨੋ, ਨੂਰ ਸ਼ਾਹ ਨੂੰ ਨਿਹਾਲ ਕਰਕੇ, ਧਰਮ ਦੀ ਜਗ੍ਹਾ ਕਾਇਮ ਕਰਕੇ, ਲੰਗਰ ਚਲਾ ਕੇ ਫਿਰ ਪੂਰਨ ਗੁਰੂ ਨਾਨਕ ਸਾਹਿਬ ਜੀ ਅੱਗੇ ਚੱਲ ਪਏ। ਨਿਜ ਦਾਸਨ ਜੋ ਦੇਗਾ ਤਰੂਰੇ, ਆਪਣੇ ਦਾਸਾਂ ਨੂੰ ਸੋਹਣੀ ਜਿਹੜੀ ਮੁਕਤੀ ਹੈ, ਸੋਹਣੀ ਉੱਚੀ ਅਵਸਥਾ ਦੇਣ ਵਾਲੇ ਹਨ। ਪਰਥਰ ਆਸ਼ਰਮ ਜਹਾਂ ਸੁਹਾਵਨ, ਮਹਾਰਾ ਉੱਥੇ ਚਲੇ ਗਏ ਜਿੱਥੇ ਪਰਥਰੀ ਜੋਗੀ ਦਾ ਬੜਾ ਸੋਹਣਾ ਆਸ਼ਰਮ ਸੀ, ਬੜਾ ਸਥਾਨ ਸੀ ਬਣਿਆ ਹੋਇਆ। ਤਹਾਂ ਜਾਏ ਪੁਨ ਆਪ ਤਹਾਂ ਜਾਏ ਪਹੁੰਚੇ ਜਸ ਪਾਵਨ। ਪਵਿੱਤਰ ਜਸ ਵਾਲੇ ਗੁਰੂ ਨਾਨਕ ਸਾਹਿਬ ਜੀ ਇਹ ਪਰਥਰੀ ਦੇ ਆਸ਼ਰਮ ਤੇ ਜਾ ਪਹੁੰਚੇ ਹਨ। ਜਿਹ ਮਨ ਹੈ ਸੋ ਸਗਰੋ ਦੇਸ਼ਾ, ਇਸ ਪਰਥਰੀ ਨਾ ਦੇ ਤਾਈ ਸਾਰਾ ਜਿਹੜਾ ਉਹ ਦੇਸ਼ ਹੈ ਇਲਾਕਾ ਬੜਾ ਮੰਨਦਾ ਪੂਜਦਾ ਸਤਿਕਾਰਦਾ ਸੀ। ਪ੍ਰਿਯ ਰਾਜਪੁਨ ਅਪਰ ਨਰੇਸ਼ਾ, ਇਹ ਨੂਰ ਸ਼ਾਹ ਦਾ ਜਿਹੜਾ ਰਾਜ ਭਾਗ ਕਾਮਰੂ ਦਾ ਇਲਾਕਾ ਹੈ ਤੇ ਹੋਰ ਜਿਹੜੇ ਰਾਜੇ ਹੈ ਸਭ ਪਰਥਰੀ ਨਾਥ ਨੂੰ ਮੰਨਦੇ ਸਨ। ਪੂਜਕ ਹੁਤੇ ਸਰਬ ਨਰ ਨਾਰੀ, ਜਿੰਨੇ ਇਸਤਰੀ ਪੁਰਸ਼ ਹੈ ਪਰਥਰੀ ਨਾਥ ਦੇ ਕਹਿੰਦੇ ਪੂਜਾ ਕਰਨ ਵਾਲੇ ਸੀ, ਇਹਨੂੰ ਮੰਨਣ ਵਾਲੇ ਸਨ। ਮਹਿਮਾ ਯੋਗਨ ਕੀ ਤਹਿ ਭਾਰੀ, ਜਿਹੜੇ ਕੰਨ ਪਾਟੇ ਜੋਗੀ ਇਹਨਾਂ ਦੀ ਉੱਥੇ ਬੜੀ ਭਾਰੀ ਮਹਿਮਾ ਵਡਿਆਈ ਸੀ, ਸਭ ਇਹਨਾਂ ਨੂੰ ਹੀ ਮੰਨਦੇ ਸਨ ਲੋਕ। ਤੇ ਆਸ਼ਰਮ ਕੇ ਜਾਏ ਸਮੀਪਾ, ਜਿੱਥੇ ਪਰਥਰੀ ਨਾਥ ਰਹਿੰਦਾ ਸੀ ਉਸਦੇ ਅਸਰਮ ਦੇ ਨੇੜੇ ਦੇ ਨੇੜੇ ਜਾ ਕੇ ਬੈਸ ਗਏ ਬੇਦੀ ਕੁਲ ਦੀਪਾ, ਬੇਦੀਆਂ ਦੇ ਕੁਲ ਦੇ ਦੀਵਾਰੂ ਪ੍ਰਕਾਸ਼ਕ ਰੂਪ ਮਹਾਰਾਜ ਜਾ ਬੈਠੇ ਹਨ। ਸੋ ਕਿਤ ਕਾਜ ਵਹਿਰ ਕੋ ਨਿਕਸਾ, ਜਿਹੜਾ ਪਰਥਰੀ ਨਾਥ ਕਿਸੇ ਕੰਮ ਵਾਸਤੇ ਆਪਣੇ ਡੇਰੇ ਤੋਂ ਬਾਹਰ ਜਾ ਨਿਕਲਿਆ, ਦੇਖਿਓ ਮੁਖ ਪੰਕਜ ਸਮ ਬਿਕਸਾ, ਗੁਰੂ ਨਾਨਕ ਸਾਹਿਬ ਦਾ ਮੁਖ ਜਿਵੇਂ ਕਵਲ ਖਿੜਿਆ ਰਿਹਾ ਹੁੰਦਾ, ਇਸ ਤਰ੍ਹਾਂ ਕਬਲੋਂ ਮੁੱਖ ਰਿਹਾ ਦੇਖਿਆ ਇਸਨੇ। ਦੇਖ ਅਤੀਤ ਦਿਪਤ ਪਰ ਕਾਸ਼ਾ, ਦੇਖਿਆ ਵੀ ਇਹ ਵੀ ਅਤੀਤ ਅਨਬ੍ਰਕਤ ਸਾਧੂ ਹੈ ਤੇ ਇਹਨਾਂ ਦਾ ਬੜਾ ਭਾਰੀ ਜਿਹੜਾ ਪ੍ਰਕਾਸ਼ ਚਮਕਦਾ ਚਿਹਰਾ ਦਮਕਾ ਮਾਰਦਾ ਹੈ। ਧਰਿਓ ਸਰੂਪ ਮਨਹੋ ਸੁਖ ਰਾਸਾ, ਮਨੋ ਜਿਹੜਾ ਸੁਖਾਂ ਦਾ ਖਜ਼ਾਨਾ ਪਰਮੇਸ਼ਰ ਉਸੇ ਨੇ ਸਰੂਪ ਜਿਵੇਂ ਧਾਰਿਆ ਹੁੰਦਾ ਸਾਧੂ ਦਾ ਮਸਤਕ ਆਯੁਤ ਲੋਚਨ ਲੋਨੇ, ਇਹਨਾਂ ਦੇ ਨੇਤਰ ਬੜੇ ਸੁੰਦਰ ਹਨ ਤੇ ਮੱਥਾ ਬੜਾ ਚੌੜਾ ਹੈ, ਪੱਗਾਂ ਵਾਲਾ ਹੈ। ਗਿਆਨ ਧਰਨ ਜਨ ਜਗ ਪ੍ਰਗਟੋਨੇ, ਯਾਨੀ ਜਿਹੜਾ ਗਿਆਨ ਰੂਪੀ ਸੂਰਜ ਆ ਉਹੀ ਸੰਸਾਰ ਦੇ ਵਿੱਚ ਪ੍ਰਗਟ ਹੋ ਗਿਆ ਹੈ। ਆਏ ਨਿਕਟ ਮੁਖ ਬਚਨ ਬਖਾਨਾ, ਪਰ ਸ੍ਰੀ ਨਾਥ ਨੇ ਮਹਾਰਾਜ ਦੇ ਦਰਸ਼ਨ ਕਰਦਿਆਂ ਨੇੜੇ ਆ ਕੇ ਮੁਖੋਂ ਬਚਨ ਕਿਹਾ ਹੈ। ਕੌਣ ਦੇਸ਼ ਕਿਤ ਕਰ ਹੋ ਭਿਆਨਾ, ਹੇ ਸੰਤੋ ਤੁਹਾਡਾ ਕਿਹੜਾ ਇਲਾਕਾ ਹੈ, ਕਿਸ ਤਰਫ ਨੂੰ ਤੁਸੀਂ ਜਾਣਾ ਕਰ ਰਹੇ ਹੋ। ਭੇਖ ਅਪੂਰਬ ਤੁਮਰੋ ਪਾਵਨ, ਜਿਹੜਾ ਸਰੀਰ ਤੇ ਭੇਖ ਜਾ ਪਾਇਆ, ਅਪੂਰਬ ਜਾਈਏ, ਅਚਰ ਜਾਈਏ, ਅਨੋਖਾ ਜਾਈਏ, ਬਖਰਾ ਜਾਈਏ। ਕੀਜੈ ਆਪਣੋ ਨਾਮ ਬਤਾਵਨ, ਇਸ ਕਰਕੇ ਹੇ ਸੰਤੋ ਜਿਹੜਾ ਆਪਣਾ ਨਾਮ ਮੈਨੂੰ ਦੱਸਣਾ ਕਰੀਏ ਜੀ। ਸੁਣੀਏ ਸ੍ਰੀ ਅੰਗਦ ਗੁਣ ਖਾਨੀ, ਭਾਈ ਬਾਲਾ ਜੀ ਕਹਿੰਦੇ ਹੇ ਗੁਣਾਂ ਦੀ ਖਾਣ ਗੁਰੂ ਅੰਗਦ ਸਾਹਿਬ ਜੀ ਸੁਣੀਏ। ਗੁਰੂ ਰੁਖ ਦੇਖ ਕਹੀ ਮੈਂ ਬਾਨੀ, ਨਾਨਕ ਸਾਹਿਬ ਜੀ ਤਾਂ ਬੋਲੇ ਨਹੀਂ ਹੈ, ਮਹਾਰਾਜ ਦਾ ਖਿਆਲ ਜਾ ਦੇ ਕੇ ਮੈਂ ਮੁਖੋਂ ਬਚਨ ਕਿਹਾ ਪਰ ਸ੍ਰੀ ਨਾਥ ਨੂੰ। ਦੇਸ਼ ਪੰਜਾਬ ਸਦੂਰ ਹਮਾਰਾ, ਪਰ ਸ੍ਰੀ ਨਾਥ ਸਾਡਾ ਜਿਹੜਾ ਇਲਾਕਾ ਇੱਥੋਂ ਦੂਰ ਹੈ ਤੇ ਅਸੀਂ ਪੰਜਾਬ ਦੇ ਰਹਿਣ ਵਾਲੇ ਹਾਂ। ਇਹ ਸ੍ਰੀ ਨਾਨਕ ਗੁਰੂ ਉਦਾਰਾ, ਇਹ ਜਿਹੜੇ ਗੁਰੂ ਨਾਨਕ ਸਾਹਿਬ ਹੈ ਮਹਾਨ ਕਹਿੰਦੇ ਪੂਰਨ ਸਤਿਗੁਰੂ ਸਖੀ ਦਾਤੇ, ਹਮ ਸੇਵਕ ਸੁਖ ਹੇਤ ਸਦਾਈ, ਇਹ ਮਰਦਾਨਾ ਮੇਰਾ ਨਾਮ ਬਾਲਾ ਹੈ, ਅਸੀਂ ਕਹਿੰਦੇ ਦੋ ਜੀਵ ਸੇਵਕ ਹੈ, ਇਹਨਾਂ ਦੇ ਹਮੇਸ਼ਾ ਸੁਖ ਦੇਣ ਵਾਲੇ ਸਤਿਗੁਰ ਜਾਂ ਸੁਖਾਂ ਦੇ ਵਾਸਤੇ ਅਸੀਂ ਸੇਵਕ ਬਣ ਕੇ ਰਹਿ ਰਹੇ ਹਾਂ। ਰਹਿ ਸੰਗ ਇਨ ਕਰਨਾ ਪਾਈ, ਇਹਨਾਂ ਦੀ ਕਿਰਪਾ ਪ੍ਰਾਪਤ ਕਰਨ ਵਾਸਤੇ ਇਹਨਾਂ ਦੇ ਨਾਲ ਅਸੀਂ ਰਹਿ ਰਹੇ ਦੋ ਸਾਥੀ। ਦੇਸ਼ਨ ਦੇਖਣ ਕਰਨ ਨਿਹਾਲਾ, ਦੇਖ ਇਲਾਕਿਆਂ ਨੂੰ ਦੇਖਣਾ, ਫਿਰ ਉੱਥੋਂ ਦੇ ਇਲਾਕਿਆਂ ਨੂੰ ਨਿਹਾਲ ਕਰਨਾ। ਵਿੱਚ ਰਹਿ ਅਵਨੀ ਬਿਰਦ ਕਿਰਪਾਲਾ, ਗੁਰੂ ਨਾਨਕ ਸਾਹਿਬ ਧਰਤੀ ਤੇ ਵਿਚਰ ਤੇ ਇਹਨਾਂ ਦਾ ਜਿਹੜਾ ਧਰਮ ਹੈ ਸੁਭਾਅ ਬੜਾ ਦਿਆਲੂ ਕਿਰਪਾਲੂ ਹੈ। ਸੁਣ ਤੋਂ ਭਰਥਰੀ ਔਰ ਮਹਿ ਹੁਲਸਾ, ਭਾਈ ਬਾਲਾ ਜੀ ਤੋਂ ਸੁਣ ਕੇ ਗੁਰੂ ਨਾਨਕ ਸਾਹਿਬ ਜੀ ਦਾ ਨਾਮ ਭਰਥਰੀ ਨਾਥ ਧਰ ਦੇ ਵਿੱਚ ਬਹੁਤ ਆਨੰਦ ਖੁਸ਼ ਹੋ ਗਿਆ। ਬੰਦੇ ਪਦ ਬੇਦੀ ਕੁਲ ਕਲਸਾ, ਸਵੇਰੇ ਬੇਦੀਆਂ ਦੇ ਕੁਲ ਦੇ ਜਿਹੜੇ ਮੁਕਟ ਸਿਰਤਾਜ ਗੁਰੂ ਨਾਨਕ ਉਹਨਾਂ ਦੇ ਚਰਨਾਂ ਤੇ ਮੱਥਾ ਟੇਕਿਆ ਇਸਨੇ। ਕਹਿ ਕਿ ਧੰਨ ਭਾਗ ਮਮ ਆਜੂ, ਕਹਿਣ ਲੱਗਾ ਹੇ ਗੁਰੂ ਨਾਨਕ ਸਾਹਿਬ ਅੱਜ ਤਾਂ ਮੇਰੇ ਧੰਤਾ ਯੋਗ ਭਾਗ ਹੋ ਗਏ, ਜਾਂ ਤੇ ਭਾ ਤੁਮ ਮਿਲਣ ਸਮਾਜੂ, ਇਸ ਕਰਕੇ ਤੁਹਾਨੂੰ ਮਿਲਣ ਦਾ ਮਹਾਰਾਜ ਬੜਾ ਅੱਜ ਸਮਾਗਮ ਬਣ ਗਿਆ ਸੋਹਣਾ। ਚਿਰੰਕਾਲ ਕੀ ਕਰਤ ਉਡੀਕਾ, ਗੁਰੂ ਨਾਨਕ ਸਾਹਿਬ ਮਹਾਤਮਾ, ਮੈਂ ਤਾਂ ਬਹੁਤ ਸਮੇਂ ਤੋਂ ਆਪ ਜੀ ਦੇ ਆਉਣ ਦੀ ਉਡੀਕ ਕਰ ਰਿਹਾ ਸੀ। ਭਇਓ ਮਨੋਰਥ ਪੂਰਨ ਜੀ ਕਾ, ਮੇਰੇ ਦਿਲ ਦਾ ਜਿਹੜਾ ਮਨੋਰਥ ਸੀ ਪੁਰਨਾ ਸੀ ਉਹ ਪੂਰਾ ਹੋਇਆ ਤੁਹਾਡੇ ਦਰਸ਼ਨ ਕਰਕੇ। ਸਭ ਸਾਧਨ ਕੋ ਫਲ ਮੈਂ ਪਾਵਾ, ਗੁਰੂ ਨਾਨਕ ਸਾਹਿਬ ਤੁਹਾਡੇ ਦਰਸ਼ਨ ਕਰਕੇ ਜਿੰਨੇ ਮੈਂ ਸਾਧਨ ਕੀਤੇ ਉਹਨਾਂ ਦਾ ਅੱਜ ਮੈਂ ਪੂਰਾ ਪੂਰਾ ਫਲ ਪਾ ਲਿਆ ਹੈ। ਯੋਗ ਵਿਰਾਗ ਸੁਆਜ ਸੁਹਾਵਾ, ਜਿਹੜਾ ਮੈਂ ਕਹਿੰਦੇ ਯੋਗ ਅਭਿਆਸ ਕਰ ਰਿਹਾ ਸੀ, ਕਰਵਾਰ ਛੱਡ ਕੇ ਕਹਿੰਦੇ ਵਿਰਾਗ ਧਾਰ ਰਿਹਾ ਸੀ, ਰਾਣੀਆਂ ਰੁਣੀਆਂ ਛੱਡਿਆ, ਸਭ ਸੋਭ ਨੀਕ ਹੋ ਗਿਆ ਵਿਰਾਗ ਤੇ ਯੋਗ। ਅਸ ਕਹਿ ਕਾਰ ਗਾ ਬੈਠ ਸਮੀਪਾ, ਇਸ ਤਰ੍ਹਾਂ ਮਹਾਰਾਜ ਦੇ ਮਹਿਮਾ ਦੇ ਬਚਨ ਕਹਿ ਕੇ ਪਰਥਨੀ ਨਾਲ ਬਹੁਤ ਨੇੜੇ ਜੇ ਹੋ ਕੇ ਬੈਠ ਗਿਆ। ਤਬ ਬੋਲੇ ਬੇਦੀ ਕੁਲ ਦੀਪਾ, ਬੇਦੀਆਂ ਦੇ ਕੁਲ ਦੇ ਪ੍ਰਕਾਸ਼ ਗੁਰੂ ਸਤਿਗੁਰੂ ਜੀ ਬੋਲੇ ਹਨ, ਕਿਸ ਪ੍ਰਕਾਰ ਤੁਮ ਹਮਕੋ ਜਾਣੋ, ਪਰਥਨੀ ਨਾਥ ਸਾਨੂੰ ਕਿਸ ਤਰ੍ਹਾਂ ਤੂੰ ਪਹਿਲਾਂ ਤੋਂ ਜਾਣਦਾ ਹੈ, ਆਗਮ ਕੀ ਉਡੀਕ ਕਸ ਠਾਨੋ, ਇਸ ਕਰਕੇ ਸਾਡੇ ਉਡੀਕ ਕਿਸ ਤਰ੍ਹਾਂ ਤੋਂ ਕਰਦਾ ਸੀ ਵੀ ਮਹਾਰਾਜ ਆਉਣਗੇ ਸੁਨਕਾਰ ਭਰਥਰ ਬਚਨ ਉਚਾਰੇ ਗੁਰੂ ਮਹਾਰਾਜ ਤੋਂ ਸੁਣ ਕੇ ਭਰਥਰੀ ਨਾਲ ਤੇ ਫਿਰ ਇਸ ਤਰ੍ਹਾਂ ਦੇ ਬਚਨ ਕਹੇ ਹਨ ਸਭ ਬਿਰਤਾਂਤ ਮੈਂ ਕਹੋ ਸਵਾਰੇ ਗੁਰੂ ਨਾਨਕ ਸਾਹਿਬ ਸਾਰਾ ਜਿਹੜਾ ਪ੍ਰਸੰਗ ਬਣਾ ਸਵਾਰ ਕੇ ਖੋਲ ਕੇ ਤੁਹਾਨੂੰ ਕਹਿਣਾ ਦੱਸਦਾ ਹਾਂ ਇੱਕ ਸਮੇਂ ਨਾਰਦ ਮੁਨ ਪਾਵਨ ਇੱਕ ਵਾਰੀ ਜਿਹੜਾ ਨਾਰਦ ਮੁਨੀ ਬੜਾ ਪਵਿੱਤਰ ਭਗਤੀ ਕਰਨ ਵਾਲਾ ਹੈ ਮਿਲਿਓ ਮੋਹ ਜਿਹੇ ਰੂਪ ਸੁਹਾਵਨ ਮਾਰਾ ਬੜਾ ਸੋਹਣਾ ਰੂਪ ਮੈਨੂੰ ਮਿਲਿਆ ਸੀ ਨਾਰਦ ਮੁਨੀ ਬੀਨਾ ਹੱਥ ਭਗਤ ਮਹਿ ਬੀਨਾ ਮੇਰੇ ਹੱਥ ਵਿੱਚ ਮਾਰਾ ਸੋਹਣੀ ਬੀਨਾ ਲਈ ਸੀ ਤੇ ਭਗਤੀ ਦੇ ਰਸ ਵਿੱਚ ਉਪਜਿਆ ਹੋਇਆ ਲੀਨ ਹੋਇਆ ਹੋਇਆ ਸੀ ਰੰਗਿਓ ਪ੍ਰੇਮ ਹੈ ਰੰਗ ਪ੍ਰਬੀਨਾ ਸਿਆਣਾ ਨਾਰਦ ਮੁਨੀ ਪ੍ਰੇਮ ਰੰਗ ਦੇ ਵਿੱਚ ਰੰਗਿਆ ਹੋਇਆ ਹੋਇਆ ਸੀ ਮੈਂ ਬਿਲੋਕ ਕਾਰ ਬੰਧਨ ਕੀਨੀ ਗੁਰੂ ਨਾਨਕ ਸਾਹਿਬ ਜੀ ਉਹ ਨਾਰਦ ਮੁਨੀ ਨੂੰ ਮੈਂ ਦੇਖ ਕੇ ਨਮਸਕਾਰ ਕੀਤੀ ਹੋਇਆ ਕਿਰਪਾਲ ਤਿੰਨ ਆਸਿਖ ਦੀਨੀ ਉਹ ਨਾਰਦ ਮੁਨੀ ਨੇ ਦਿਆਲੂ ਕਿਰਪਾਲੂ ਹੋ ਕੇ ਮੈਨੂੰ ਸੋਹਣੀ ਸੁਖਦਾਈ ਆਸ਼ੀਰਵਾਦ ਦਿੱਤੀ ਮੈਂ ਕਰਕੇ ਬਹੁ ਬਿਨੈ ਵਡਾਈ ਫਿਰ ਮਾਰਾ ਉਹ ਨਾਰਦ ਮੁਨੀ ਦੇ ਅੱਗੇ ਮੈਂ ਬਹੁਤ ਬੇਨਤੀ ਸਹਿਤ ਵਡਿਆਈ ਕਰਕੇ ਕਛ ਪੂਛਣ ਹਿਤ ਗੇਰਾ ਅਲਾਈ ਨਾਰਦ ਮੁਨੂ ਨੂੰ ਪੁੱਛਣ ਵਾਸਤੇ ਉਹ ਬਚਨ ਬਾਣੀ ਕਿਹਾ ਸੁਣਤ ਦੇਵ ਰਿਖ ਮੁਜਸੋਂ ਭਾਖਾ ਹਾਂ ਮੇਥੋਂ ਸੁਣ ਕੇ ਜਿਹੜਾ ਦੇਵਤਿਆਂ ਦੇ ਦਿਖੀ ਨਾਰਦ ਹੈ ਉਹਨੇ ਮੈਨੂੰ ਕਿਹਾ ਇਸ ਤਰ੍ਹਾਂ ਜੋ ਕੁਛ ਤੁਮ ਹੈ ਪੁੱਛਣ ਅਭਿਲਾਖਾ ਹੇ ਭਰਥਰੀ ਨਾਥ ਜੋ ਮੇਰੇ ਪਾਸੋਂ ਤੈਨੂੰ ਕੋਈ ਪੁੱਛਣ ਦੀ ਇੱਛਾ ਹੈਗੀ ਹੈ ਸਰਬ ਬਤਾਵਹਿ ਸ੍ਰੀ ਜਗ ਸਾਈ ਮੈਨੂੰ ਦੱਸਣ ਦੀ ਲੋੜ ਨਹੀਂ ਜਿਹੜੇ ਸੰਸਾਰ ਦੇ ਮਾਲਕ ਉਹੀ ਤੈਨੂੰ ਸਭ ਕੁਛ ਦੱਸ ਦੇਣਗੇ ਚਿਤ ਅਵਤਾਰ ਲੀਨ ਅਬ ਜਾਏ ਜਿਹੜਾ ਧਰਤੀ ਦਾ ਮਾਲਕ ਪਰਮੇਸ਼ਰ ਨੇ ਧਰਤੀ ਤੇ ਅਵਤਾਰ ਧਾਰਨ ਕਰ ਲਿਆ ਹੈ ਸ੍ਰੀ ਨਾਨਕ ਨਿਜ ਨਾਮ ਧਰਾਵੇ ਆਪਣਾ ਜਿਹੜਾ ਨਾਮ ਹੈ ਪਰਮੇਸ਼ਰ ਨੇ ਗੁਰੂ ਨਾਨਕ ਸਾਹਿਬ ਰਖਵਾਇਆ ਹੋਇਆ ਭਗਤ ਜਗਤ ਮਹਿ ਮਗ ਪ੍ਰਗਟਾਵੇ ਹੈ ਉਹ ਕਹਿੰਦੇ ਗੁਰੂ ਨਾਨਕ ਰੂਪ ਦੇ ਸੰਸਾਰ ਦੇ ਜਿਹੜਾ ਭਗਤੀ ਦਾ ਰਸਤਾ ਉਹਨੂੰ ਪ੍ਰਗਟ ਕਰ ਰਿਹਾ ਹੈ ਖੰਡ ਪਖੰਡ ਬ੍ਰਹਿਮੰਡ ਮਝਾਰਾ ਬ੍ਰਹਮੰਡਾਂ ਵਿੱਚ ਵਿਚਰ ਕੇ ਉਹਨਾਂ ਨੇ ਸਾਰੇ ਪਖੰਡਾਂ ਨੂੰ ਦੂਰ ਕਰ ਦੇਣਾ ਨਾਸ਼ ਕਰ ਦੇਣਾ ਹੈ ਉਪਦੇਸ਼ ਹੈ ਸਤਨਾਮ ਸੁਖਾਰਾ ਸਾਰੇ ਥਾਵਾਂ ਵਿੱਚ ਜਾ ਕੇ ਜਿਹੜਾ ਸੁਖ ਵਾਲਾ ਹੈ ਸੌਖਾ ਨਾਮ ਵਾਹਿਗੁਰੂ ਦਾ ਉਪਦੇਸ਼ ਦੇਣਾ ਹੈ ਅਵਨੀ ਸਰਬ ਗਵਨ ਕਰ ਨਾਥਾ ਗੁਰੂ ਨਾਨਕ ਰੂਪ ਦੇ ਵਿੱਚ ਪਰਮੇਸ਼ਰ ਸਾਰੇ ਧਰਤੀ ਤੇ ਕਹਿੰਦੇ ਵਿਚਰੇਗਾ ਹੋਇ ਚਰਚਾ ਬਹੁ ਸਿੱਧਨ ਸਾਥਾ ਇਸੇ ਤਰ੍ਹਾਂ ਜਿਹੜੇ ਕੋਈ 84 ਸਿੱਧ ਹੈ ਪਰਥਰੀ ਮੰਗਲ ਨਾਥ ਚਰਪਟ ਨਾਥ ਭੰਗਰ ਨਾਥ ਗੋਰਖ ਜਿੰਨੇ ਸਿੱਧ ਸਾਰਿਆਂ ਨਾਲ ਉਹਨਾਂ ਦੀ ਗਿਆਨ ਚਰਚਾ ਹੋਵੇਗੀ ਪ੍ਰਥਮ ਮਿਲਹਿਗੇ ਤੁਝ ਇਤ ਥਾਈ ਇਹ ਗੁਰੂ ਨਾਨਕ ਸਾਹਿਬ ਨਾਰਦ ਮੁਨੀ ਨੇ ਮੈਨੂੰ ਦੱਸਿਆ ਵੀ ਸਿੱਧਾ ਨਾਥਾਂ ਤੋਂ ਮਿਲਣ ਤੋਂ ਪਹਿਲਾਂ ਤੈਨੂੰ ਇਸ ਥਾਂ ਤੇ ਆਪ ਹੀ ਮਿਲ ਪੈਣਗੇ ਉਹ ਸੋ ਪ੍ਰੇਮ ਹਿਰਦੇ ਲਿਵ ਲਾਈ ਇਹ ਪਰ ਸ੍ਰੀ ਨਾਥ ਇਸ ਕਰਕੇ ਲਿਵ ਲਾ ਕੇ ਤੇ ਪ੍ਰੇਮ ਨਾਲ ਇੱਥੇ ਤੂੰ ਆਪਣੇ ਡੇਰੇ ਬੈਠ ਜਾ ਪੂਛ ਲੇ ਜੋ ਹੋਇ ਨਿਜ ਮਨ ਮੈਨੂੰ ਮਹਾਰਾ ਨਾਰਦ ਮੁਨੀ ਸਹਿਰ ਕਰਤਾ ਸੀ ਫਿਰ ਜੋ ਤੇਰੇ ਮਨ ਵਿੱਚ ਹੋਵੇ ਤੇ ਉਹ ਤੂੰ ਪੁੱਛ ਲੈਣਾ ਉਹਨਾਂ ਤੋਂ ਸਰਬ ਬਤਾਏ ਦੇ ਇੱਕ ਛਿਨ ਮੈਂ ਕਿਉਂਕਿ ਗੁਰੂ ਨਾਨਕ ਸਾਹਿਬ ਪਰਮੇਸ਼ਰ ਹੋਣਗੇ ਇੱਕ ਛਿਨ ਵਿੱਚ ਹੀ ਤੈਨੂੰ ਸਾਰਾ ਕੁਝ ਖੋਲ ਖੋਟ ਕੇ ਦੱਸ ਦੇਣਗੇ ਤਬ ਕੀ ਮੈਂ ਰਾਵਰ ਸੁਧ ਪਾਈ ਨਾਰਦ ਮੁਨੀ ਰਾਹੀਂ ਤਦੋਂ ਦੀ ਆਪ ਜੀ ਦੇ ਆਉਣ ਦੀ ਪਹਿਲਾਂ ਹੀ ਮੈਂ ਇਹ ਖਬਰ ਪਾਈ ਹੋਈ ਹੈ ਬੈਠ ਰਹੇ ਥਿਰ ਹੋਏ ਕਿ ਇਸ ਥਾਈ ਇਸ ਤਰ੍ਹਾਂ ਕਹਿ ਕੇ ਮਹਾਰਾਜ ਦੇ ਨੇੜੇ ਹੋ ਕੇ ਬੈਠ ਰਿਹਾ ਹੈ ਭਰਥਰੀ ਨਾਲ ਅਬ ਮੋਕੋ ਭਾ ਦਰਸ ਤੁਮਾਰਾ ਇਸ ਤਰ੍ਹਾਂ ਮਹਾਰਾਜ ਮੈਂ ਇਸ ਥਾਂ ਤੇ ਬੈਠ ਰਿਹਾ ਸੀ ਹੁਣ ਇੱਥੇ ਮੈਨੂੰ ਮਹਾਰਾਜ ਦਰਸ਼ਨ ਹੋ ਗਿਆ ਆਪ ਜੀ ਦਾ ਭਇਓ ਸਾਚ ਜੋ ਮੁਨੀ ਉਚਾਰਾ ਨਾਰਦ ਮੁਨੀ ਨੇ ਅੱਜ ਤੋਂ ਪਹਿਲਾਂ ਕਾਫੀ ਸਮੇਂ ਕਿਹਾ ਸੀ ਅੱਜ ਬਿਲਕੁਲ ਨਿਰੋਲ ਸੱਚੋ ਸੱਚ ਹੋ ਗਿਆ ਹੈ ਸ੍ਰੀ ਗੁਰ ਬਚਨ ਸੁਣਤ ਭਰ ਥਰ ਕੇ ਭਰਥਰੀ ਨਾਰ ਤੋਂ ਇਸ ਤਰ੍ਹਾਂ ਦੇ ਬਚਨ ਸਤਿਗੁਰਾਂ ਨੇ ਸੁਣ ਕੇ ਕਿਰਾ ਕਹੀ ਬਹੁ ਕਰਨਾ ਕਰਕੇ, ਬਹੁਤ ਹੀ ਕਿਰਪਾ ਕਰਕੇ ਤਰਸ ਕਰਕੇ ਬਚਨ ਬਾਣੀ ਕਿਹਾ ਇਸ ਨੂੰ, ਜੋ ਪੁੱਛਣ ਕੀ ਇੱਛਾ ਤੇਰੇ ਚੰਗਾ ਵਈ ਪਰਤਨੀਤ, ਜੋ ਤੇਰੇ ਦੇ ਵਿੱਚ ਸਾਨੂੰ ਕੋਈ ਪੁੱਛਣ ਦੀ ਇੱਛਾ ਖਾਸ ਹੈਗੀ ਹੈ, ਕਹੋ ਆਪ ਸੁਣੀਏ ਬਿਨ ਦੇਰੇ, ਉਹ ਵੀ ਅੱਜ ਖੋਲ ਕੇ ਕਹਿ ਦੇ ਤੇ ਬਿਨਾਂ ਦੇਰੀ ਤੋਂ ਉਹਦੇ ਉੱਤਰ ਤੂੰ ਸੱਲੀ ਬਗੇ ਸੁਣ ਲੈ ਸਾਥੋਂ, ਬਹੁਤ ਦਿਵਸ ਕੀ ਕਰਤ ਉਡੀਕਾ, ਸਾਡੇ ਆਉਣ ਦੀ ਬਹੁਤ ਦਿਨਾਂ ਤੋਂ ਉਡੀਕ ਚੋਂ ਕਰ ਰਿਹਾ ਸੀ, ਸੋ ਲੀਜੈ ਉੱਤਰ ਅਬ ਨੀਕਾ, ਜਿਸ ਪ੍ਰਸ਼ਨਾਂ ਦੇ ਉੱਤਰ ਵਾਸਤੇ ਤੂੰ ਚਾਹੁੰਦਾ ਸੀ ਉਹ ਬੜੇ ਚੰਗੇ ਢੰਗ ਦੇ ਉੱਤਰ ਤੋਂ ਹੁਣੇ ਲੈ ਲਾ ਸਾਥੋਂ, ਬੋਲਿਓ ਤਬ ਹੈ ਭਰਥਰੀ ਬਾਨੀ, ਗੁਰੂ ਮਹਾਰਾਜ ਤੋਂ ਸੁਣ ਕੇ ਜਿਹੜਾ ਭਰਥਨੀ ਨਾਲ ਇਉਂ ਬਚਨ ਬੋਲਿਆ, ਸੁਣ ਹੋ ਕਿਰਪਾਲ ਸਕਲ ਗੁਣ ਖਾਨੀ, ਦਿਆਲੂ ਕਿਰਪਾਲੂ ਸਾਰੇ ਗੁਣਾਂ ਦੀ ਖਾਣ ਗੁਰੂ ਨਾਨਕ ਸਾਹਿਬ ਸੁਣੋ ਜੀ, ਮੈਂ ਸਾਧਿਓ ਹੱਠ ਜੋਗ ਮਹਾਨਾ, ਮਹਾਰਾਜ ਜਿਹੜਾ ਗੋਰਖ ਨਾਨ ਗੁਰੂ ਧਾਰ ਕੇ ਬੜਾ ਭਾਰੀ ਹੱਠ ਜੋਗ ਸਾਧਿਆ, ਹੱਠ ਜੋਗ ਕੀਤਾ ਹੈ, ਜਾਂ ਤੇ ਮਨ ਰੋਕਿਓ ਬਿਧ ਨਾਨਾ, ਇਸ ਤਰ੍ਹਾਂ ਤਰ੍ਹਾਂ ਤਰ੍ਹਾਂ ਦੇ ਯਤਨ ਕਰਕੇ ਮੈਂ ਮਨ ਨੂੰ ਰੋਕਿਆ ਮਸਾਂ ਮਸਾਂ, ਮਨ ਨਿਰਮਲ ਤੇ ਸ਼ੁਭ ਗਤ ਹੋਵੇ, ਕਿ ਮਨ ਨਿਰਮਲ ਹੋਣ ਨਾਲ ਚੰਗੀ ਜਿਹੜੀ ਅਵਸਥਾ ਪ੍ਰਾਪਤ ਹੁੰਦੀ ਹੈ, ਜਨਮ ਮਰਨ ਕੇ ਸੰਕਟ ਖੋਵੇ, ਜਨਮਾਂ ਮਰਨਾਂ ਦੇ ਜਿਹੜੇ ਦੁੱਖ ਹੈ ਉਹਨੂੰ ਫਿਰ ਜਿਹੜੀ ਮਨ ਨਿਰਮਲ ਕਰਕੇ ਉਜਲ ਅਵਸਥਾ ਖੋ ਦਿੰਦੀ ਹੈ, ਜਬ ਲੋ ਮਨ ਇਹ ਰਹਿ ਮਲੀਨਾ, ਸਤਿਗੁਰੂ ਹੜ ਜੋ ਕੀਤੇ ਤੋਂ ਬਗੈਰ ਜਦੋਂ ਤੱਕ ਮਨ ਇਹ ਮੈਲਾ ਰਹਿੰਦਾ ਹੈ, ਤਬ ਲੋ ਹੋਏ ਨ ਬੰਧਨ ਹੀਨਾ, ਉਹਨਾਂ ਚਿਰ ਮੋਹ ਮਮਤਾ ਦੇ ਜਿਹੜੇ ਬੰਧਨ ਇਹਦੇ ਜੀਵ ਦੇ ਨਾਸ ਨਹੀਂ ਹੁੰਦੇ, ਭਗਤ ਵਿਖੇ ਨਿਰਮਲ ਮਨ ਕੈਸੇ, ਮਹਾਰਾਜ ਜਿਹੜੀ ਹੈ ਭਗਤੀ ਯੋਗ ਹੈ, ਭਗਤੀ ਕਰਨ ਨਾਲ ਮਨ ਕਿਵੇਂ ਨਿਰਮਲ ਹੁੰਦਾ ਹੈ, ਹੋਵਤ ਹੈ ਸੋ ਕਹੋ ਵਿਦ ਤੈਸੇ, ਭਗਤੀ ਕਰਦਿਆਂ ਮਨ ਨਿਰਮਲ ਹੋ ਜਾਂਦਾ ਉਹ ਢੰਗ ਤਰੀਕਾ ਮੈਨੂੰ ਵੀ ਦੱਸੋ, ਵੀ ਇਸ ਤਰ੍ਹਾਂ ਭਗਤੀ ਕਰਦਿਆਂ ਮਨ ਨਿਰਮਲ ਹੁੰਦਾ, ਹੱਠ ਯੋਗ ਕਰਨ ਦੀ ਲੋੜ ਨਹੀਂ, ਬਿਨਾਂ ਯੋਗ ਅਸਮੰਜਸ ਗਾਥਾ, ਕਿਉਂਕਿ ਹੱਠ ਯੋਗ ਕੀਤੇ ਤਾਂ ਵਿਰਾ ਮਾਰਾ ਇਸ ਤਰ੍ਹਾਂ ਦੀ ਜਿਹੜੀ ਗੱਲਬਾਤ ਅਣਬਣ ਜੀ ਹੈ ਮਨ ਨਹੀਂ ਨਿਰਮਲ ਹੁੰਦਾ ਹੈ, ਸਥਿਰਤਾ ਹੋਇਆ ਪ੍ਰਾਪਤ ਮਨ ਸਾਥ, ਮਨ ਦੇ ਸਾਥ ਇਸ ਤਰ੍ਹਾਂ ਇਸ ਦੀ ਪ੍ਰਾਪਤ ਹੋਵੇ ਮਨ ਟਿਕ ਜਾਏ, ਮਨ ਕਿਧਰੇ ਨਾ ਜਾਵੇ, ਇੱਕ ਸੰਸਾ ਮੁਝ ਅਸ ਪ੍ਰਕਾਰੀ, ਇੱਕ ਤਾਂ ਮਾਰਾ ਮੇਰਾ ਸੰਸਾ ਇਸ ਤਰ੍ਹਾਂ ਦਾ ਵੀ ਭਗਤੀ ਨਾਲ ਕਿਵੇਂ ਮਨ ਨਿਰਮਲ ਹੋ ਜਾਂਦਾ, ਕਿਵੇਂ ਬੰਧਨ ਟੁੱਟ ਜਾਂਦੇ, ਕਿਵੇਂ ਉੱਚੀ ਅਵਸਥਾ ਹੋ ਜਾਂਦੀ ਹੈ, ਦੂਸਰ ਕਹੋ ਤੁਮਾਰੇ ਅਗਾਰੀ, ਦੂਸਰਾ ਵੀ ਮਾਰਾ ਸੰਸਾ ਪ੍ਰਸ਼ਨ ਮੈਂ ਤੁਹਾਡੇ ਅੱਗੇ ਕਹਿਣਾ ਕਰਦਾ, ਪੀ ਪਿਆਲਾ ਸਿੱਧ ਹੋਇਆ ਮਸਤਾਨੇ, ਜਿਹੜੇ ਸਿੱਧ ਲੋਕ ਹੈ ਉਹ ਪਿਆਲਾ ਜਾ ਪੀ ਕੇ ਮਸਤਾਨੇ ਹੋ ਜਾਂਦੇ, ਰਹਿ ਅਨਾਹਦ ਧੁਨ ਗਲਤਾਨੇ, ਫਿਰ ਜਿਹੜੀ ਅਨਾਹਦ ਧੁਨੀ ਉਹਦੇ ਵਿੱਚ ਗਲਤਾਨ ਹੋਏ ਰਹਿੰਦੇ, ਲੀਨ ਹੋਏ ਰਹਿੰਦੇ, ਉਹ ਜਿਹੜੀ ਅਨਾਹਦ ਧੁਨੀ ਹੋ ਰਹੀ ਹੈ ਉਹਨੂੰ ਸੁਣੀ ਜਾਂਦੇ ਹਨ, ਵਿਖੇ ਵਾਸ਼ਨਾ ਤੇ ਬੈਰਾਗੀ, ਇਸ ਤਰ੍ਹਾਂ ਜਿਹੜੀਆਂ ਵਿਸ਼ਿਆਂ ਦੀਆਂ ਵਾਸ਼ਨਾ ਤੋਂ ਬੈਰਾਗਵਾਨ ਹੋ ਕੇ ਰਹਿੰਦੇ ਉਪਰਾਮ ਹੁੰਦੇ, ਨਿਸ ਬਾਸੁਰ ਏਕੋ ਲਿਵ ਲਾਗੀ, ਰਾਤ ਉਹਨਾਂ ਦੀ ਇੱਕੋ ਜਿਹੜੀ ਲਿਵ ਲੱਗੀ ਰਹਿੰਦੀ, ਇੱਕ ਪਰਮੇਸ਼ਰ ਵਿੱਚ ਸੁਰਤ ਜੁੜੀ ਰਹਿੰਦੀ ਹੈ, ਭਗਤ ਵਿਖੇ ਕਾਂਕੇ ਬਲ ਸੰਗਾ, ਇੱਧਰ ਜਿਹੜੀ ਭਗਤੀ ਹੈ ਉਹਦੇ ਵਿੱਚ ਕਿਹਨੇ ਕਿਸ ਦੇ ਬਲ ਦੇ ਨਾਲ, ਲਿਵ ਲਾਗਾ ਹੈ ਇੱਕ ਹੈ ਹਰ ਰੰਗਾ, ਪਿਆਲੇ ਪੀਤੇ ਤੋਂ ਬਗੈਰ ਹੀ ਲਿਵ ਲੱਗ ਜਾ ਇੱਕੋ ਵਾਹਿਗੁਰੂ ਦੇ ਪ੍ਰੇਮ ਰੰਗ ਵਿੱਚ, ਕਿਸ ਪ੍ਰਕਾਰ ਦ੍ਰਿੜ ਕਰ ਹੈ ਵਿਰਾਗਾ, ਪਿਆਲੇ ਪੀਤੇ ਤੋਂ ਬਗੈਰ ਭਗਤੀ ਨਾਲ ਹੀ ਕਿਸ ਤਰ੍ਹਾਂ ਕਹਿੰਦੇ ਵਿਰਾਗ ਨੂੰ ਪੱਕਾ ਦ੍ਰਿੜ ਕਰੇ, ਕਿਵੇਂ ਸੰਸਾਰ ਤੋਂ ਉਪਰਾਮ ਹੋਵੇ, ਬਿਨ ਵੈਰਾਗ ਪ੍ਰੇਮ ਨਹਿ ਜਾਗਾ, ਜਿੰਨਾ ਚਿਰ ਪੂਰਨ ਧਰਤੀ ਪਰ ਬੈਰਾਮ ਨਹੀਂ ਹੁੰਦਾ ਉਨਾ ਚਿਰ ਪ੍ਰੇਮ ਨਹੀਂ ਜਾ ਜਾਗਦਾ ਹੈ, ਇਹ ਸੰਸਾ ਮੁਝ ਮਨ ਮੈਂ ਦੋ, ਇਹ ਮੇਰੇ ਮਨ ਦੇ ਦੋ ਤਰ੍ਹਾਂ ਦੇ ਸੰਸੇ ਸਨ, ਪ੍ਰਥਮ ਕਹੇ ਨਾਰਦ ਢਿਗ ਜੋ, ਪਹਿਲਾਂ ਮਹਾਰਾਜ ਜਦੋਂ ਮੈਨੂੰ ਨਾਰਦ ਮੁਨੀ ਮਿਲਿਆ ਸੀ ਉਹਦੇ ਕੋਲ ਮੈਂ ਆਖੇ ਸਨ, ਸੋ ਮੈਂ ਕਹਾਂ ਤੁਮਾਰ ਅਗਾਰੀ, ਦੋਵੇਂ ਜਿਹੜੇ ਸੰਸੇ ਮੇਰੇ ਮਨ ਵਿੱਚ ਬਣੇ ਉਹਨਾਂ ਦੀ ਨਿਵਿਰਤੀ ਲਈ ਹੁਣ ਤੁਹਾਡੇ ਅੱਗੇ ਮੈਂ ਕਹਿ ਰਿਹਾ ਹਾਂ, ਉੱਤਰ ਦੀਜੈ ਹਿਰਦੈ ਵਿਚਾਰੀ, ਗੁਰੂ ਨਾਨਕ ਸਾਹਿਬ ਹਿਰਦੇ ਵਿੱਚ ਸੋਚ ਵਿਚਕਾਰ ਕੇ ਫਿਰ ਮੈਨੂੰ ਇਹਨਾਂ ਦਾ ਜਵਾਬ ਲਈਏ। ਸ੍ਰੀ ਨਾਨਕ ਬਚ ਕਹਿ ਗੁਣ ਸਾਨੇ, ਜੋ ਗੁਣਾਂ ਨਾਲ ਮਿਲੇ ਹੋਏ ਬਚਨ ਹੈ ਗੁਰੂ ਨਾਨਕ ਸਾਹਿਬ ਜੀ ਨੇ ਕਹੇ। ਸੁਣ ਹੋ ਭਰਥਰੀ ਪਰਮ ਸਿਆਣੇ, ਗੁਰੂ ਮਹਾਰਾਜ ਕਹਿੰਦੇ ਵੀ ਸਿਆਣੇ ਭਰਥਰੀ ਨਾਲ ਸਾਡੇ ਬਚਨ ਸੁਣ ਧਿਆਨ ਦੇ ਕੇ, ਨਿਰਮਲ ਮਨ ਬਿਨ ਭਗਤ ਸੁਨਾਹੀ, ਅਸੀਂ ਸੱਚੀ ਗੱਲ ਕਹਿੰਦੇ ਹਾਂ ਭਗਤੀ ਕੀਤੇ ਤੋਂ ਬਗੈਰ ਮਨ ਨਿਰਮਲ ਨਹੀਂ ਹੁੰਦਾ। ਆਹ ਯਥਾਰਥ ਸਾਚੀ ਪ੍ਰਾਹੀ, ਯਥਾਰਥ ਗੱਲ ਹੈ, ਅਸੀਂ ਸੱਚੀ ਸੱਚੀ ਕਹੀ ਹੈ ਵੀ ਭਗਤੀ ਕੀਤੇ ਬਗੈਰ ਮਨ ਨਹੀਂ ਨਿਰਮਲ ਹੁੰਦਾ ਹੈ। ਉਂਝ ਭਾਵੇਂ ਹੜ ਜੋਗ ਕਰਕੇ ਦਸਵੇਂ ਦੁਆਰ ਵਿੱਚ ਚਲੇ ਜਾਣ ਸਵਾਸ, ਪਰ ਫਿਰ ਵੀ ਮਨ ਨਿਰਮਲ ਨਹੀਂ। ਦਸਵੇਂ ਦੁਆਰ ਪਰਮਾਵੈ ਮੂੜੋ ਵਾਰੋ ਵਾਰ, ਜਦੋਂ ਦਸਵੇਂ ਦੁਆਰ ਤੋਂ ਮਨ ਹੇਠਾਂ ਆ ਜਾਂਦਾ ਫਿਰ ਉਸੇ ਤਰ੍ਹਾਂ ਦੇ ਫੁਰਨੇ, ਫਿਰ ਉਸੇ ਤਰ੍ਹਾਂ ਦੇ ਵਿਸ਼ੇ ਵਾਸ਼ਨਾ, ਫਿਰ ਉੱਧਰ ਪਰ ਜਾਂਦਾ ਰਿਧੀਆਂ ਸਿੱਧੀਆਂ ਵਿੱਚ। ਇਸ ਕਰਕੇ ਹੈ ਵੀ ਭਰਥਰੀ ਨਾਥ ਜੀ ਭਗਤੀ ਕੀਤੇ ਤੋਂ ਬਗੈਰ ਮਨ ਪੂਰਾ ਨਹੀਂ ਨਿਰਮਲ ਹੁੰਦਾ। ਇਹ ਯਥਾਰਥ ਸੀ ਜਲ ਗੱਲ ਕਹੀ ਹੈ ਤੇ ਕਹਿ ਰਿਹਾ ਹੁਣ ਵੀ। ਮਨ ਨਿਰਮਲ ਨਹਿ ਯੋਗ ਬਹੀਨਾ, ਹਾਂ ਤੂੰ ਕਹਿੰਦਾ ਵੀ ਜਿਹੜਾ ਮਨ ਹੈ ਨਿਰਮਲ ਨਹੀਂ ਹੁੰਦਾ ਹੜ ਜੋਗ ਕੀਤੇ ਬਗੈਰ, ਅਸੀਂ ਕਹਿੰਦੇ ਹਾਂ ਭਗਤੀ ਜੋਗ ਕੀਤੇ ਬਗੈਰ ਨਹੀਂ ਹੁੰਦਾ ਹੈ। ਤਾਂ ਤੇ ਭਗਤ ਯੋਗ ਸ਼ੁਭ ਕੀਨਾ, ਇਸ ਕਰਕੇ ਜਿਹੜਾ ਭਗਤੀ ਦੁਆਰਾ ਪਰਮੇਸ਼ੁਰ ਜੋਗ ਕੀਏ ਜੁੜਨਾ, ਇਸ ਨੂੰ ਅਸੀਂ ਚੰਗਾ ਜਾਨਣਾ ਕੀਤਾ, ਇਹੀ ਸਭ ਤੋਂ ਉੱਤਮ ਹੈ ਭਗਤੀ ਯੋਗ। ਚਹਿਤ ਜਗਤ ਜਗ ਮਨ ਜੋ ਵਿਚੱਛਣ, ਕਹਿੰਦੇ ਭਰਥਰੀ ਨਾਲ ਜਿਹੜੇ ਸੰਸਾਰ ਦੇ ਵਿੱਚ ਸਿਆਣੇ ਲੋਕ ਹੈ ਚਾਹੁੰਦੇ ਵੀ ਸਾਡੀ ਗਤੀ ਹੋ ਜੇ, ਕਲਿਆਣ ਹੋ ਜੇ, ਅਸੀਂ ਮੁਕਤ ਹੋ ਜਾਈਏ। ਸੋ ਅਸ ਧਰਤ ਯੋਗ ਕੇ ਲੱਛਣ, ਉਹਨਾਂ ਨੂੰ ਬਾਹਰਲੇ ਕੰਨ ਕੁੰਜੇ ਪੜਾਉਣ ਦੀ ਲੋੜ ਨਹੀਂ, ਸਵਾ ਮਨ ਦੀ ਝੋਲੀ ਲੈਣ ਦੀ ਲੋੜ ਨਹੀਂ ਹੈ। ਤੇ ਉਹ ਕਹਿੰਦੇ ਆਹ ਜਿਹੜੇ ਅਸੀਂ ਦੱਸਦੇ ਨਾ ਭਗਤੀ ਯੋਗ ਵਾਲੇ ਲੱਛਣ ਚਿੰਨ, ਉਹ ਕਹਿੰਦੇ ਸਿਆਣੇ ਮਨੁੱਖ ਇਹ ਧਾਰਦੇ, ਉਹ ਕੰਜੇ ਫੜਾ ਕੇ ਸਾਹ ਜੀ ਮਲਕੇ ਨਹੀਂ ਫਿਰਦੇ, ਬੀਨਾ ਵਜਾਉਂਦੇ। ਆਸਾ ਮਹੱਲਾ ਪਹਿਲਾ, ਗੁਰ ਕਾ ਸ਼ਬਦ ਮਨੈ ਮਹਿ ਮੁੰਦਰਾ, ਕਹਿੰਦੇ ਬਾਹਰਲੇ ਕੰਜੇ ਪਾੜ ਕੇ ਉਹ ਮੁੰਦਰਾ ਨਹੀਂ ਪੈਂਦੇ, ਜਿਹੜਾ ਗੁਰੂ ਦਾ ਸ਼ਬਦ ਹੈ ਉਪਦੇਸ਼ ਹੈ ਇਹ ਜਿਹੜਾ ਮਨ ਦੇ ਵਿੱਚ ਵਸਾਉਣਾ ਹੈ, ਇਹ ਕਹਿੰਦੇ ਮਨ ਵਿੱਚ ਉਹ ਮੁੰਦਰਾ ਪਾਉਂਦੇ ਗੁਰੂ ਦੇ ਸ਼ਬਦ ਰੂਪ ਦੀ। ਖਿੰਥਾ ਖੇਮਾ ਹੰਡਾਵੋ, ਇੱਥੇ ਜਿਹੜਾ ਜਿਹੜੀ ਖੇਮਾ ਹੈ ਸਹਾਰਨ ਸ਼ਕਤੀ ਹੈ, ਇਹੀ ਕਹਿੰਦੇ ਖਿੰਥਾ ਹੈ ਉਹ ਖਫਨੀ ਹੈ, ਇਹਨੂੰ ਹੰਡਾਉਣਾ ਕਰਦੇ ਆ ਸਿਆਣੇ ਭਗਤੀ ਯੋਗ ਵਾਲੇ। ਜੋ ਕਿਛ ਕਰੈ ਭਲਾ ਕਰ ਮਨ, ਜਿਹੜਾ ਕੋਈ ਵਾਹਿਗੁਰੂ ਕਹਿੰਦੇ ਕਰਦਾ ਉਹਨੂੰ ਭਲਾ ਕਰਕੇ ਚੰਗਾ ਕਰਕੇ ਮੰਨਦੇ ਹਨ। ਸਹਿਜ ਯੋਗ ਨਿਤ ਪਾਵੋ, ਇਸ ਤਰ੍ਹਾਂ ਵੀ ਜਿਹੜਾ ਕੋਈ ਸਹਿਜ ਯੋਗ ਹੈ, ਸਹਿਜੇ ਜੁੜ ਜਾਣਾ ਭਗਤੀ ਦੁਆਰਾ, ਉਹ ਸਹਿਜ ਯੋਗ ਦਾ ਜਿਹੜਾ ਖਜ਼ਾਨਾ ਹੈ ਉਹ ਪਰਮੇਸ਼ਰ ਹੈ, ਉਹਨੂੰ ਵੀ ਉਹ ਪਾਉਂਦੇ ਤੂੰ ਵੀ ਪਾ ਲਏਗਾ। ਬਾਬਾ ਜੁਗਤਾ ਜੀਓ, ਜੁਗ ਹੈ ਜੁਗ ਜੋਗੀ, ਮਹਾਰਾਜ ਦਾ ਬੋਲਿਆ ਹੀ ਸੀ ਵੀ ਸਤਿਕਾਰ ਨਾਲ ਹਰੇਕ ਨੂੰ ਬਾਬਾ ਹੀ ਕਹਿ ਦਿੰਦੇ ਸੀ। ਬਾਬਾ ਦਾ ਅਰਥ ਭਾਈ ਵੀ ਇਹ ਭਾਈ, ਜੁਗਤਾ ਜੀਓ ਜੁਗ ਹੈ ਜੁਗ ਜੋਗੀ, ਪਰਮ ਤੰਤ ਮੈਂ ਜੋਗੂੰ, ਅਰਥ ਵਾਸਤੇ ਅਰਥ ਇਸ ਨੂੰ ਅਨਵੇਂ ਜੇ ਕਰ ਲੈਣਾ, ਯੁਗ ਹੈ ਯੁਗ ਪਰਮ ਤੰਤ ਮੈਂ ਜੋਗੂੰ, ਇਹ ਜਿਹੜਾ ਯੁਗਾਂ ਯੁਗਾਂ ਵਿੱਚ ਪਰਮ ਤੰਤ ਜੁੜਿਆ ਜੋਗੂੰ ਕੀ ਜੁੜਿਆ ਹੋਇਆ, ਜਿਹੜਾ ਜੀਓ ਕਰਕੇ ਹਿਰਦੇ ਕਰਕੇ ਉਹਦੇ ਵਿੱਚ ਕਹਿੰਦੇ ਯੁਗਤਾ ਕੀ ਜੁੜਿਆ ਹੋਇਆ, ਉਹ ਸਾਡੇ ਭਗਤੀ ਪੰਥ ਅਨੁਸਾਰ, ਸਿੱਖੀ ਮਤ ਅਨੁਸਾਰ, ਗੁਰਮਤ ਅਨੁਸਾਰ ਜੋਗੀ ਮੰਨਿਆ ਜਾਂਦਾ ਹੈ। ਅੰਮ੍ਰਿਤ ਨਾਮ ਨਿਰੰਜਨ ਪਾਇਆ, ਉਸਨੇ ਜਿਹੜਾ ਅੰਮ੍ਰਿਤ ਨਾਮ ਹੈ ਨਿਰੰਜਨ ਸ਼ੁੱਧ ਪਵਿੱਤਰ, ਉਹ ਬੁੱਧੀ ਵਿੱਚ ਹੀ ਪਾਇਆ ਹੈ। ਗਿਆਨ ਕਾਇਆ ਰਸ ਭੋਗੰ, ਇਸ ਤਰ੍ਹਾਂ ਕਹਿੰਦੇ ਕਾਇਆ ਅਰਥ ਵਾਸਤੇ ਪਾਇਆ ਗਿਆਨ, ਅੰਮ੍ਰਿਤ ਨਾਮ ਜਿਹੜਾ ਹੈ ਉਹ ਨਿਰੰਜਨ ਕੀ ਹੈ ਜਿਹੜਾ ਸ਼ੁੱਧ ਹੈ, ਕਾਇਆ ਬੁੱਧੀ ਦੇ ਵਿੱਚ ਹੀ ਗਿਆਨ ਪਾਇਆ ਹੈ ਅੰਮ੍ਰਿਤ ਨਾਮ ਦੁਆਰਾ, ਅਤੇ ਇਸ ਤਰ੍ਹਾਂ ਉਹ ਰਸ ਭੋਗੋਂ, ਕਹਿੰਦੇ ਰਸ ਭੋਗ ਦੇ ਆਨੰਦ ਮਾਣਦੇ ਹਨ, ਜਾਂ ਅਨਵੇਂ ਅੰਮ੍ਰਿਤ ਨਾਮ ਨਿਰੰਜਨ ਕਾਇਆ ਪਾਇਆ, ਜਿਹੜਾ ਅੰਮ੍ਰਿਤ ਵਰਗਾ ਨਾਮ ਨਿਰੰਜਨ ਮਾਇਆ ਦੀ ਕੈੜਖ ਤੋਂ ਸ਼ੁੱਧ ਹੈ, ਉਹਨਾਂ ਨੇ ਕਾਇਆ ਬੁੱਧੀ ਵਿੱਚ ਪਾਇਆ ਹੈ ਅਤੇ ਗਿਆਨ ਰਸ ਭੋਗਮ, ਫਿਰ ਗਿਆਨ ਦਾ ਜਿਹੜਾ ਰਸ ਹੈ ਆਨੰਦ ਹੈ ਸੁਆਦ ਹੈ ਭੋਗਦੇ ਹੈ, ਮਾਣਦੇ ਹਨ ਐਸੇ ਜੋਗੀ। ਰਹਾਉ ਸ਼ਿਵ ਨਗਰੀ ਮਹਿ ਆਸਣ ਬੈਸੋ। ਉਹ ਜਿਹੜੇ ਐਸੇ ਭਗਤੀ ਯੋਗ ਵਾਲੇ ਹੈ ਉਧਰ ਤਾਂ ਨਾ ਸ਼ਿਵ ਨਗਰੀ ਦਸਵਾਂ ਦੁਆਰ ਜਾਂ ਕੈਲਾਸ਼ ਪਰਬਤ ਜਿੱਥੇ ਸ਼ਿਵ ਜੀ ਰਹਿੰਦਾ, ਇੱਧਰ ਇਸ ਕਲਿਆਣ ਸਰੂਪ ਦੀ ਨਗਰੀ ਸਾਧ ਸੰਗਤ। ਕਹਿੰਦੇ ਉਹ ਕਲਿਆਣ ਸਰੂਪ ਦੀ ਨਗਰੀ ਜਿਹੜੀ ਸਾਧ ਸੰਗਤ, ਇਹਦੇ ਵਿੱਚ ਉਹ ਭਗਤੀ ਯੋਗ ਕਰਨ ਵਾਲੇ ਕਹਿੰਦੇ ਆਸਣ ਲਾ ਕੇ ਬੈਠਦੇ, ਚੌਂਕੜੇ ਮਾਰ ਕੇ ਬੈਠਦੇ ਹਨ। ਕਲਪ ਤਿਆਗੀ ਬਾਦੰ, ਇਸ ਤਰ੍ਹਾਂ ਜਿਹੜੀਆਂ ਵਿਅਰਥ ਜੀਆਂ ਕਲਪਨਾ ਹੈ ਉਹ ਇਹਨਾਂ ਨੇ ਛੱਡ ਦਿੱਤੀਆਂ ਹਨ, ਇਸ ਤਰ੍ਹਾਂ ਇਹੀ ਉਹਨਾਂ ਦੀ ਬਾਤ ਹੈ, ਇਹੀ ਗਿਆਨ ਚਰਚਾ ਹੈ। ਸਿੰਘੀ ਸ਼ਬਦ ਸਦਾ ਧੁਨ ਸੋ ਹੈ, ਇਸ ਤਰ੍ਹਾਂ ਜਿਹੜਾ ਕਹਿੰਦੇ ਸਦਾ ਹੀ ਸ਼ਬਦ ਦੀ ਧੁਨੀ ਸੋਭ ਨੀਕ ਹੋ ਰਹੀ, ਅੰਦਰ ਅੰਦਰੇ ਅੰਦਰੇ ਆਵਾਜ਼ ਹੋ ਰਹੀ ਸ਼ਬਦ ਦੀ, ਇਹੀ ਕਹਿੰਦੇ ਉਹਨਾਂ ਦੀ ਸਿੰਘੀ ਹੈ। ਅਹਨਿਸ ਪੂਰੈ ਨਾਦੰ, ਦਿਨੇ ਰਾਤ ਹੀ ਇਸੇ ਤਰ੍ਹਾਂ ਜਿਹੜਾ ਪਰਮੇਸ਼ਰ ਦਾ ਜਸ਼ਨ ਕਰੀ ਜਾਣਾ ਹੈ, ਇਹੀ ਨਾਦ ਪੂਰਦੇ, ਇਹੀ ਸੰਖ ਬਜਾਉਂਦੇ ਹਨ। ਪਤ ਵਿਚਾਰ ਗਿਆਨ ਮਤ ਡੰਡਾ, ਜਿਹੜੀ ਸ੍ਰੇਸ਼ਟ ਵਿਚਾਰ, ਇਹੀ ਉਹਨਾਂ ਦੇ ਮਨਬਧ ਰੂਪ ਹੱਥ ਵਿੱਚ ਪੱਤਰ ਹੈ, ਖੱਪਰ ਹੈ, ਫੜਿਆ ਚਿੱਪੀ ਜੀ ਫੜੀ ਹੋਈ ਹੈ, ਉਹ ਭਿਕਸ਼ਾ ਮੰਗਣ ਵਾਲਾ ਭਾਂਡਾ ਜਿਹਾ ਹੈ, ਅਤੇ ਗਿਆਨ ਵਾਲੀ ਜਿਹੜੀ ਮਤ ਹੈ ਇਹੀ ਇਹਨਾਂ ਦੀ, ਕਹਿੰਦੇ ਇਹ ਡੰਡਾ ਫੜਿਆ ਹੋਇਆ ਹੈ। ਵਰਤਮਾਨ ਵਿਭੂਤੰ, ਜਿਹੜਾ ਇਹ ਭੂਤ ਵਿਖਤ ਵਰਤਮਾਨ ਹੈ, ਇਹ ਪਿਛਲੇ ਸਮੇਂ ਦੀ ਕੋਈ ਚਿੰਤਾ ਨਹੀਂ, ਆਉਣ ਵਾਲੇ ਸਮੇਂ ਦਾ ਕੋਈ ਭੈ ਨਹੀਂ ਕਰਦੇ, ਡਰਤ ਨਹੀਂ ਮਰਦੇ ਹਨ, ਵਰਤਮਾਨ ਵਿੱਚ ਜਿਵੇਂ ਹੈ ਉਵੇਂ ਹੀ ਉਹ ਰਹਿ ਰਹੇ ਹੈ ਵਾਹਿਗੁਰੂ ਦੀ ਰਵਾ ਵਿੱਚ, ਇਹੀ ਕਹਿੰਦੇ ਉਹਨਾਂ ਦੀ ਭੂਤੀ ਹੈ, ਇਹੀ ਸਵਾਦਾ ਮਰਨਾ ਹੈ। ਭਾਵ ਪਿਛਲੇ ਸਮੇਂ ਜਿਵੇਂ ਬੀਤ ਗਿਆ ਉਹਦੀ ਕੋਈ ਚਿੰਤਾ ਨਹੀਂ ਵੀ ਕਿਉਂ ਐਂ ਬੀਤ ਗਿਆ, ਫਿਕਰ ਨਹੀਂ ਕਰਦੇ, ਆਉਣ ਵਾਲੇ ਸਮੇਂ ਦਾ ਕੋਈ ਡਰ ਭੈ ਨਹੀਂ ਉਹਨਾਂ ਨੂੰ। ਜਿਵੇਂ ਆਹ ਕਈ ਦਿਨਾਂ ਤੋਂ ਚੱਲ ਰਿਹਾ ਸੀ, ਕਹਿੰਦੇ 21 ਦਸੰਬਰ ਨੂੰ ਸ੍ਰਿਸ਼ਟੀ ਖਤਮ ਹੋ ਜਾਣੀ, ਸਭ ਨੇ ਖਤਮ ਹੋ ਜਾਣਾ, ਮਰ ਮੁੱਕ ਜਾਣਾ ਹੈ, ਅਤੇ ਕਈਆਂ ਦਾ ਤਾਂ ਅੰਨ ਪਾਣੀ ਛੱਡਿਆ ਹੋਇਆ ਸੀ, 21 ਛੱਡ ਕੇ ਹੁਣ ਇੱਥੇ 24-25 ਹੋ ਰਿਹਾ, ਮਰਿਆ ਕੋਈ ਵੀ ਨਹੀਂ, ਐਸੇ ਹੀ ਹੈ ਨਾ। ਹੁਣ ਕਹਿੰਦੇ ਨਹੀਂ ਇਹ 21 ਦਸੰਬਰ ਨੂੰ ਨਹੀਂ, ਹੁਣ ਕਹਿੰਦੇ 2032 ਨੂੰ ਕਹਿੰਦੇ ਖਤਮ ਹੀ ਹੋ ਗਏ, ਹੁਣ ਜਾਣੀ 20 ਸਾਲ ਲੱਗੇ ਹੋਰ ਪਾ ਤੇ। ਉਹ ਕਹਿੰਦੇ ਜਿਹੜੇ ਉਹ ਭਗਤੀ ਯੋਗ ਵਾਲੇ ਹੈ ਕਹਿੰਦੇ ਪਿਛਲੇ ਸਮੇਂ ਦੀ ਚਿੰਤਾ ਨਹੀਂ, ਆਉਣ ਵਾਲੇ ਸਮੇਂ ਦੇ ਉਹਨਾਂ ਨੂੰ ਕੋਈ ਡਰ ਨਹੀਂ ਹੁੰਦਾ, ਵਰਤਮਾਨ ਸਮੇਂ ਵਿੱਚ ਰੱਬ ਦੀ ਰਜ਼ਾ ਵਿੱਚ ਰਹਿੰਦੇ ਹੈ। ਇਹ ਕਹਿੰਦੇ ਉਹਨਾਂ ਦੀ ਅਸਲੀ ਪੋਤੀ ਹੁੰਦੀ ਹੈ, ਸਵਾ ਮਲਣਾ ਹੁੰਦਾ ਹੈ, ਇਸ ਕਰਕੇ ਜਿਹੜੇ ਗੁਰਮੁਖ ਭਗਤੀ ਯੋਗ ਹੈ ਉਹਨਾਂ ਦਾ ਨਿਰਾਲਾ ਰਸਤਾ ਹੁੰਦਾ, ਨਿਰਾਲੇ ਵਿਚਾਰ ਹੁੰਦੇ ਹਨ। ਜਿਵੇਂ ਉਹ ਕਹਿੰਦੇ 3 ਕੁ ਬੈਠੇ ਸੀ ਸਾਧੂ ਆਪੋ ਵਿੱਚ ਹੀ ਚੱਲ ਪਏ, ਇੱਕ ਸੀ ਉਹ ਗੁਰਸਿੱਖ ਸੰਤ, ਅਤੇ ਉਹ ਕਹਿੰਦੇ ਵੀ ਤੂੰ ਦੱਸ ਵੀ ਮਰਨਾ ਚਾਹੁੰਦਾ ਹੈ, ਕਹਿੰਦੇ ਵੀ ਹਾਂ ਮੈਂ ਮਰਨ ਨੂੰ ਚੰਗਾ ਸਮਝਦਾ, ਵੀ ਮਰ ਜਾਈਏ ਪਾਸੇ ਆਪਾਂ ਕੱਢਿਆ ਜਾਊਗਾ। ਰੋਜ਼ ਕਹਿੰਦੇ ਝਗੜਾ ਝਗੜਾ ਹੁੰਦਾ, ਕਿਤੇ ਇੱਧਰੋਂ ਕਿਤੇ ਉੱਧਰੋਂ ਮਨ ਤੰਗ ਕਰਦਾ ਹੈ, ਕਿਤੇ ਕੋਈ ਚਿੰਤਾ ਕਿਤੇ ਕੁਝ, ਜੇ ਕਹਿੰਦੇ ਮਰ ਜਾਈਏ ਸਭ ਕੁਝ ਖਤਮ ਹੋ ਜੂ, ਮੈਂ ਮਰਨਾ ਚਾਹੁੰਦਾ। ਦੂਜੇ ਨੂੰ ਕਹਿੰਦੇ ਵੀ ਤੂੰ, ਕਹਿੰਦੇ ਵੀ ਮੈਂ ਤਾਂ ਮਰਨਾ ਨਹੀਂ ਚਾਹੁੰਦਾ, ਮੈਂ ਤਾਂ ਜੀਦੇ ਰਹਿਣਾ ਚਾਹੁੰਦਾ। ਕਹਿੰਦੇ ਕਿਉਂ? ਇਸ ਕਰਕੇ ਵੀ ਜਿੰਨਾ ਵੱਧ ਜੀਵਾਂਗੇ ਓਨਾ ਵੱਧ ਭਗਤੀ ਕਰਾਂਗੇ, ਓਨਾ ਵੱਧ ਚੰਗੇ ਕੰਮ ਕਰਾਂਗੇ, ਵੱਧ ਛਕਾ ਛਕਾਵਾਂਗੇ, ਮੌਜਾਂ ਮਾਣਾਂਗੇ, ਸੰਸਾਰ ਦੇ ਦਰਸ਼ਨ ਰੱਬ ਦੀ ਲੀਲਾ ਦੇਖਾਂਗੇ, ਇਸ ਕਰਕੇ ਮੈਂ ਤਾਂ ਨਹੀਂ ਵੀ ਮਰਨਾ ਚਾਹੁੰਦਾ, ਮੈਂ ਤਾਂ ਜਿਉਂਦਾ ਰਹਿਣਾ ਚਾਹੁੰਦਾ। ਇਸ ਤਰ੍ਹਾਂ ਜਦੋਂ ਉਹ ਫਿਰ ਦੋ ਹਿੱਸੇ ਵਿੱਚ ਹੋ ਗਏ, ਇੱਕ ਉਹ ਕਹਿੰਦਾ ਵੀ ਜਿਹੜਾ ਗੁਰੂ ਕਾ ਸਿੱਖ ਸੰਤ ਸੀ ਉਹਨੂੰ ਪੁੱਛਣ ਲੱਗੇ ਵੀ ਤੂੰ ਦੱਸ ਤੂੰ ਕਿਹੜੇ ਪਾਸੇ ਰਹਿ, ਜੇ ਤਾਂ ਇਧਰਲੇ ਹੋ ਗਿਆ ਤਾਂ ਮੇਰੀ ਜਿੱਤ ਹੋ ਜੀ, ਜੇ ਇਧਰਲੇ ਪਾਸੇ ਹੋਈ ਗੱਲ ਤੇਰੀ ਫਿਰ ਇਹਦੇ ਹੀ ਸਹੀ ਮੰਨੀ ਜਾਊਗੀ। ਉਹ ਕਹਿੰਦਾ ਮੇਰਾ ਤਾਂ ਦੋਹਾਂ ਤੋਂ ਹੀ ਵੱਖਰਾ ਹੈ ਵਿਚਾਰ। ਕਹਿੰਦੇ ਵੀ ਕੀ ਤੂੰ ਮਰਨਾ ਨਹੀਂ ਚਾਹੁੰਦਾ? ਕਹਿੰਦੇ ਵੀ ਮਰਨਾ ਵੀ ਚਾਹੁੰਦਾ, ਜਿਉਣਾ ਵੀ ਚਾਹੁੰਦਾ। ਕਹਿੰਦੇ ਇਉਂ ਕਿਉਂ? ਕਹਿੰਦੇ ਮੈਂ ਰੱਬ ਦੀ ਰਜ਼ਾ ਵਿੱਚ ਰਹਿ ਕੇ ਮਰਨਾ ਵੀ ਚਾਹੁੰਦਾ, ਰੱਬ ਦੀ ਰਜ਼ਾ ਵਿੱਚ ਰਹਿ ਕੇ ਜਿਉਣਾ ਵੀ ਚਾਹੁੰਦਾ ਹੈ। ਵੀ ਜੇ ਤਾਂ ਰੱਬ ਮਾਰਿਆ ਚਾਹੁੰਦਾ ਮਰਨ ਨੂੰ ਵੀ ਤਿਆਰ ਹੈ, ਅਤੇ ਜੇ ਰੱਬ ਮੈਨੂੰ ਜਵਾਇਆ ਚਾਹੁੰਦਾ ਮੈਂ ਜਿਉਂਦਾ ਰਹਿਣ ਨੂੰ ਵੀ ਤਿਆਰ ਹੈ। ਮੈਂ ਤਾਂ ਦੋਹਾਂ ਵੀ ਸਮਾਂ ਵਿੱਚ ਰੱਬ ਦੀ ਰਜ਼ਾ ਵਿੱਚ ਰਹਿਣਾ ਵੀ ਪਰਮੇਸ਼ੁਰ ਖੁਸ਼ ਚਾਹੀਦਾ। ਜੇ ਉਹ ਮਾਰ ਕੇ ਖੁਸ਼ ਹੈ ਮੈਨੂੰ, ਮੈਂ ਵੀ ਖੁਸ਼ ਹੈ। ਜੇ ਮੈਨੂੰ ਉਹ ਜਵਾਲ ਕੇ ਇੱਥੇ ਰੱਖ ਕੇ ਖੁਸ਼ ਹੈ ਮੈਂ ਵੀ ਜਿਉਂ ਕੇ ਖੁਸ਼ ਹੈ। ਮੈਂ ਤਾਂ ਰਜ਼ਾ ਵਿੱਚ ਹੈ, ਇਸ ਕਰਕੇ ਮੇਰਾ ਆਪਣਾ ਕੋਈ ਨਹੀਂ ਹੈ, ਮੇਰਾ ਤਾਂ ਪਰਮੇਸ਼ੁਰ ਦੀ ਰਜ਼ਾ ਵਿੱਚ ਸਭ ਕੁਛ ਹੈ, ਉਹਦੀ ਪ੍ਰਸੰਨਤਾ ਲੈਣੀ ਹੈ। ਮਹਾਰਾਜ ਕਹਿੰਦੇ ਵੀ ਇਸੇ ਤਰ੍ਹਾਂ ਜਿਹੜੇ ਗੁਰਮੁਖ ਹੈ ਨਾ ਭਗਤੀ ਯੋਗ ਵਾਲੇ, ਉਹ ਭੂਤ ਭਿਖਤ ਵਰਤਮਾਨ ਉਹਦੇ ਵਿੱਚ ਚਿੰਤਾ ਡਰ ਨਹੀਂ ਕਹਿੰਦੇ ਹਨ, ਉਹ ਰਜ਼ਾ ਵਿੱਚ ਰਾਜੀ ਰਹਿ ਕੇ ਇਸ ਤਰ੍ਹਾਂ ਆਪਣਾ ਖੁਸ਼ੀ ਖੁਸ਼ੀ ਜੀਵਨ ਬਤੀਤ ਕਰਦੇ ਹੈ। ਇਸ ਤਰ੍ਹਾਂ ਇਹਨਾਂ ਦਾ ਜਿਹੜਾ ਵਰਤਮਾਨ ਸੰਸਾਰ ਨੂੰ ਨਾਸਵੰਤ ਜਾਣਾ, ਇਹੀ ਉਹ ਸਵਾਜੀ ਮਲਦੇ ਹੈ, ਬਾਕੀ ਸਵਾਜੀ ਮਲ ਕੇ ਨਹੀਂ, ਉਹ ਭੂਤ ਜਿਹਾ ਬਣਦੇ, ਗਰੇ ਵਾਂਗੂ ਨਹੀਂ ਬਣਦੇ ਹਨ। ਹਰ ਕੀਰਤ ਰਹਿ ਰਾਸ ਹਮਾਰੀ, ਹਾਂ ਕਹਿੰਦੇ ਹਰ ਕੀਰਤ ਜਿਹੜੀ ਵਾਹਿਗੁਰੂ ਦੀ ਕੀਰਤੀ ਕਰਨੀ ਹੈ ਇਹ ਸਾਡੀ ਕਹਿੰਦੇ ਰਹਿ ਰਾਸ ਹੈ, ਇਹ ਹਮੇਸ਼ਾ ਹਮਾਰੀ ਸਾਡੀ ਰੋਹ ਰੀਤੀ ਹੈ, ਬਰਜਾਦਾ ਹੈ। ਗੁਰਮੁਖ ਪੰਥ ਅਤੀਤੰ, ਹਾਂ ਗੁਰਾਂ ਦੁਆਰਾ ਜਿਹੜਾ ਸੰਸਾਰ ਤੋਂ ਅਤੀਤ ਹੋ ਜਾਣਾ, ਅਸੰਗ ਹੋ ਜਾਣਾ, ਗੁਰਾਂ ਦੁਆਰਾ ਵੀ ਸੰਸਾਰ ਵਿੱਚ ਰਹਿੰਦੇ ਹਾਂ, ਇਹਦੇ ਵਿੱਚ ਖਚਣਾ ਨਹੀਂ ਹੈ, ਵਰਤਣਾ ਵੀ ਸੰਸਾਰ ਵਿੱਚ ਹੈ, ਪਰ ਇਹ ਜਿਵੇਂ ਕੋਈ ਦੁਨੀਆਂ ਦੇ ਲੋਕ ਮੋਹ ਮਮਤਾ ਵਿੱਚ ਫਸੇ ਪਏ ਹੈ, ਇਉਂ ਨਹੀਂ। ਕਹਿੰਦੇ ਗੁਰਾਂ ਦੁਆਰਾ ਅਤੀਤ ਰਹਿਣਾ, ਅਸੰਗ ਰਹਿਣਾ, ਸੰਸਾਰ ਤੋਂ ਮੋਹ ਮਮਤਾ ਤੋਂ ਉੱਪਰ ਹੋ ਕੇ ਰਹਿਣਾ, ਇਹ ਹੈ ਸਾਡਾ ਕਹਿੰਦੇ ਆਈ ਪੰਥ। ਸਗਲੀ ਜੋਤ ਹਮਾਰੀ ਸਮਿਆ, ਹਾਂ ਸਾਰਿਆਂ ਵਿੱਚ ਜਿਹੜੀ ਵਾਹਿਗੁਰੂ ਦੇ ਜੋਤ ਆਈ ਹੋਈ ਹੈ ਇਹ ਸਾਡੀ ਕਹਿੰਦੇ ਸਮਿਆ ਕੀ ਇਹ ਸੰਪਰਦਾ ਹੈ। ਨਾਨਾ ਵਰਨ ਅਨੇਕੰ, ਨਾਨਾ ਤਰ੍ਹਾਂ ਦੇ ਜਿਹੜੇ ਰੰਗ ਹਨ, ਅਨੇਕਾਂ ਤਰ੍ਹਾਂ ਦੀ ਜੀਵਾਂ ਦੀ ਸ੍ਰਿਸ਼ਟੀ ਹੈ। ਇਸ ਤਰ੍ਹਾਂ ਇਹ ਜਾਣਨਾ ਹੈ ਜਿਹੜਾ, ਇਹੀ ਕਹਿੰਦੇ ਸਾਡੀ ਸੰਪਰਦਾ ਹੈ। ਕਹ ਨਾਨਕ ਸੁਣ ਭਰਥਰ ਜੋਗੀ, ਗੁਰੂ ਮਹਾਰਾਜ ਕਹਿੰਦੇ ਹੈ ਵੀ ਭਰਥਰੀ ਜੋਗੀ ਤੂੰ ਸੁਣ ਲਾ, ਪਾਰ ਬ੍ਰਹਮ ਲਿਵ ਏਕੰ, ਜਿਹੜਾ ਪਰਮੇਸ਼ਰ ਵਿੱਚ ਇੱਕ ਲਿਵ ਲਗਾਈ ਰੱਖਣੀ ਹੈ, ਇਹੀ ਅਸਲੀ ਭਗਤੀ ਯੋਗ ਦੇ ਲੱਛਣ ਹਨ ਸਹੀ ਰੂਪ ਵਿੱਚ। ਚੌਪਈ ਐਸੋ ਯੋਗ ਜਨਰ ਜਗ ਅਵਤਾਰ ਹੈ, ਮਹਾਰਾਜ ਕਹਿੰਦੇ ਭਰਤਰੀ ਨਾਲ ਇਹੋ ਜਿਹਾ ਭਗਤੀ ਯੋਗ ਜਿਹੜੇ ਪੂਰੀ ਸੰਸਾਰ ਵਿੱਚ ਰਹਿੰਦੇ ਧਾਰਦੇ ਹੈ। ਮਨ ਕੀ ਸਗਲੀ ਮੈਲ ਨਿਵਾਰ ਹੈ, ਆਹ ਤਾਂ ਮਨ ਦੀਆਂ ਮੈਲਾਂ ਵੀ ਸਾਰੀਆਂ ਨਿਵਰਤ ਕਰ ਲੈਂਦੇ ਹੋ, ਸਰੀਰ ਤੇ ਸਵਾਹ ਜੀ ਮਿਲ ਕੇ ਮੇਲੇ ਨਹੀਂ ਹੁੰਦੇ। ਕੁਨ ਜੋ ਪਿਆਲਾ ਤੋਹੇ ਬਖਾਨਾ, ਵੀ ਭਰਤਰੀ ਨਾਥਾ ਤੂੰ ਕਹਿੰਦਾ ਵੀ ਜਿਹੜਾ ਸ਼ਰਾਬ ਦਾ ਪਿਆਲਾ ਪੀ ਕੇ ਸਿੱਧ ਮਸਤ ਹੋਏ ਰਹਿੰਦੇ, ਉਹਨਾਂ ਦੀ ਤਾਰ ਲੱਗ ਜਾਂਦੀ, ਲਿਵ ਲੱਗ ਜਾਂਦੀ, ਇਹ ਜਿਹੜਾ ਪਿਆਲੇ ਸੰਬੰਧ ਵੀ ਤੂੰ ਕਿਹਾ ਹੈ। ਸੋ ਆਪ ਕਹੋ ਸੁਣੋ ਦੇ ਕੰਨ, ਉਹ ਅਸੀਂ ਕਹਿੰਦੇ ਸ਼ਰਾਬ ਦੇ ਸੰਬੰਧ ਵਿੱਚ ਵੀ ਤੈਨੂੰ ਕਹਿੰਦੇ ਹਾਂ, ਤੂੰ ਕੰਨ ਦੇ ਕੇ ਧਿਆਨ ਦੇ ਕੇ ਸੁਣ, ਜਿਹੜੇ ਭਗਤੀ ਜੋ ਕਰਨ ਵਾਲੇ ਉਹ ਸ਼ਰਾਬਾਂ ਦੇ ਪਿਆਲੇ ਨਹੀਂ ਪੀਂਦੇ, ਉਹਨਾਂ ਦਾ ਹੋਰ ਨਸ਼ਾ ਹੈ। ਆਸਾ ਮਹੱਲਾ ਪਹਿਲਾ, ਗੁੜ ਕਰ ਗਿਆਨ ਧਿਆਨ ਕਰ ਧਾਵੈ, ਜਿਹੜਾ ਵਾਹਿਗੁਰੂ ਦਾ ਗਿਆਨ ਇਹੀ ਹੈ ਕਹਿੰਦੇ ਗੁੜ ਪਾਉਣਾ ਹੈ, ਜਿਹੜਾ ਵਾਹਿਗੁਰੂ ਵੀ ਧਿਆਨ ਲਾਈ ਰੱਖਣਾ ਹੈ, ਇਹ ਧਾਵੇ ਦੇ ਫੁੱਲ ਹਨ। ਕਰ ਕਰਨੀ ਕਸ ਪਾਈ ਹੈ, ਜਿਹੜੀ ਕਰਨੀ ਕੀ ਭਗਤੀ ਕਰਨੀ ਹੈ, ਇਹੀ ਕਹਿੰਦੇ ਕਸਿਕ ਕਰਦਾ ਸਕ ਜਾ ਪਾਉਣਾ ਹੈ ਉਸ ਵਿੱਚ। ਪਾਠੀ ਭਵਨ ਪ੍ਰੇਮ ਕਾ ਪੋਚਾ, ਤਿੰਨ ਲੋਕ ਹੈ, ਇਹੀ ਪੱਠੀ ਹੈ, ਜਿਹੜਾ ਵਾਹਿਗੁਰੂ ਦਾ ਪ੍ਰੇਮ ਹੈ ਇਹੀ ਉੱਪਰ ਕਹਿੰਦੇ ਪੋਚਾ ਜਾਓ ਗਲੀਰੀ ਦੀਰ ਦਾ ਫੇਰ ਨਾ ਹੈ ਇਤ ਰਸ ਅਮਿਓ ਚੁਆਈ ਹੈ ਇਹ ਢੰਗ ਦੇ ਨਾਲ ਅੰਮ੍ਰਿਤ ਰੂਪ ਜਿਹੜਾ ਰਸ ਹੈ ਕਹਿੰਦੇ ਚੁਆਇਆ ਜਾਂਦਾ ਜਾਂ ਚੁਆਉਂਦਾ ਹੈ ਬਾਬਾ ਮਨਮਤ ਵਾਰੋ ਨਾਮ ਰਸ ਪੀਵੇ ਇਹ ਵੀ ਬਾਬਾ ਬਜ਼ੁਰਗਾ ਜਾਂ ਇਹ ਭਾਈ ਜਿਹੜਾ ਮਨ ਹੈ ਕਹਿੰਦੇ ਨਾਮ ਰਸ ਪੀ ਕੇ ਨਾਮ ਦਾ ਸਵਾਦ ਲੈ ਕੇ ਮਤਵਾਲਾ ਹੋ ਜਾਂਦਾ ਮਸਤਾਨਾ ਹੋ ਜਾਂਦਾ ਫਿਰ ਸਹਿਜ ਰੰਗ ਰਚ ਰਹਿਆ ਸਹਿਜ ਦੇ ਆਨੰਦ ਵਿੱਚ ਪ੍ਰੇਮ ਦੇ ਵਿੱਚ ਰਚਿਆ ਰਹਿੰਦਾ ਹੈ ਮਨ ਅਹਨਿਸ ਬਣੀ ਪ੍ਰੇਮ ਲਿਵ ਲਾਗੀ ਜਿਹੜੀ ਵਾਹਿਗੁਰੂ ਦੇ ਪ੍ਰੇਮ ਦੇ ਵਿੱਚ ਲਿਵ ਲੱਗੀ ਰਹਿੰਦੀ ਹੈ ਦਿਨੇ ਰਾਤ ਹੀ ਕਹਿੰਦੇ ਇਹ ਬਣੀ ਹੈ ਇਹ ਰੰਗਤ ਹੈ ਰੰਗ ਰੰਗਦਾਰ ਰੰਗ ਚੜਨਾ ਹੈ ਸ਼ਬਦ ਅਨਾਹਦ ਗਹਿਆ ਇਸ ਤਰ੍ਹਾਂ ਜਿਹੜਾ ਕਹਿੰਦੇ ਗੁਰੂ ਦਾ ਸ਼ਬਦ ਗ੍ਰਹਿਣ ਕੀਤਾ ਹੈ ਇਹ ਇੱਕ ਰਸ ਕਹਿੰਦੇ ਉਹ ਜਿਹੜਾ ਕੋਈ ਨਾਦ ਦਾ ਪੂਰਨਾ ਸੰਖ ਦਾ ਪੂਰਨਾ ਹੋ ਰਿਹਾ ਹੈ ਰਹਾਉ ਪੂਰਾ ਸੱਚ ਪਿਆਲਾ ਸਹਿਜੇ ਕਹਿੰਦੇ ਜਿਹੜਾ ਸੱਚ ਹੈ ਨਾ ਇਹ ਕਹਿੰਦੇ ਪਿਆਲਾ ਹੈ ਇਸ ਤਰ੍ਹਾਂ ਪੂਰਾ ਕੇ ਭਰਿਆ ਹੋਇਆ ਸਹਿਜੇ ਗਿਆਨ ਨਾਲ ਜਿਸ ਹੈ ਪਿਆਏ ਜਾ ਕੋ ਨਦਰ ਕਰੇ ਉਹਨੂੰ ਕਹਿੰਦੇ ਪਿਉਂਦਾ ਜਿਸ ਤੇ ਵਾਹਿਗੁਰੂ ਮੇਰ ਦੀ ਨਿਗਾਹ ਗੁਰੂ ਦੁਆਰਾ ਕਰ ਦਿੰਦਾ ਹੈ ਅੰਮ੍ਰਿਤ ਕਾ ਵਪਾਰੀ ਹੋਵੇ ਪਰਤਰੀ ਨਾਥ ਉਹ ਅੰਮ੍ਰਿਤ ਦਾ ਕਹਿੰਦੇ ਵਪਾਰੀ ਹੁੰਦਾ ਜਗਿਆਸੂ ਹੁੰਦਾ ਹੈ ਗ੍ਰਹਿਣ ਕਰਨ ਵਾਲਾ ਕਿਆ ਮਦ ਛੂਛੈ ਭਾਉ ਧਰੇ ਜਿਹੜਾ ਕਹਿੰਦੇ ਛੂਛਾ ਜਾ ਭਾਉ ਮਾਦਨ ਨਸ਼ਾ ਨਿਕੰਮਾ ਜਾਂ ਨਸ ਨਸ਼ਾ ਹੈ ਵੀ ਉਹ ਜਿਹੜਾ ਦਿਨ ਚੜ੍ਹੇ ਨਾਲ ਰਹਿ ਜਾਂਦਾ ਹੱਡ ਪੈਰ ਤੁਰਦੇ ਉਹਦੇ ਵਿੱਚ ਕੀ ਉਹ ਪ੍ਰੇਮ ਧਾਰਦਾ ਉਹਦੇ ਵਿੱਚ ਕੋਈ ਪ੍ਰੇਮ ਨਹੀਂ ਰੱਖਦਾ ਉਹ ਨਹੀਂ ਪੀਂਦਾ ਇਹੋ ਜਿਹੇ ਸ਼ਰਾਬ ਦੇ ਪਿਆਲੇ ਗੁਰ ਕੀ ਸਾਖੀ ਅੰਮ੍ਰਿਤ ਬਾਣੀ ਗੁਰੂ ਦੀ ਜਿਹੜੀ ਸਿੱਖਿਆ ਹੈ ਅੰਮ੍ਰਿਤ ਰੂਪ ਬਾਣੀ ਹੈ ਪੀਵਤ ਹੀ ਪਰਵਾਨ ਭਇਆ ਕਹਿੰਦੇ ਧਾਰਨ ਰੂਪ ਵਿੱਚ ਧਾਰਨ ਕਰਨ ਰੂਪ ਹੀ ਪੀ ਕੇ ਪ੍ਰਵਾਨ ਨੀਕ ਹੋ ਗਿਆ ਹੋ ਜਾਂਦਾ ਹੈ ਦਰ ਦਰਸ਼ਨ ਕਾ ਪ੍ਰੀਤਮ ਹੋਵੇ ਇਸ ਤਰ੍ਹਾਂ ਵਾਹਿਗੁਰੂ ਦੇ ਸਾਰ ਸੰਗ ਰੂਪੀ ਦਰ ਦਾ ਉਹ ਦਰਸ਼ਨਾਂ ਦਾ ਪ੍ਰੀਤਮ ਪਿਆਰਾ ਹੁੰਦਾ ਹੈ ਮੁਕਤ ਬੈਕੁੰਠੇ ਕਰੈ ਕਿਆ ਜਿਹੜੀ ਵਿਚਾਰੀ ਵਿਚਾਰੀ ਜੀ ਮੁਕਤੀ ਵੀ ਉਹਨੂੰ ਕੀ ਕਰਨ ਬੈਕੁੰਠ ਦੀ ਮੁਕਤੀਆਂ ਨੂੰ ਵਿਚਾਰੀਆਂ ਨੂੰ ਉਹਨੇ ਕੀ ਕਰਨਾ ਮੱਥੇ ਮਾਰਨਾ ਹੈ ਸਿਵਤੀ ਰਤਾ ਸਦ ਬੈ ਰਾਖੀ ਉਹ ਤਾਂ ਪਰਮੇਸ਼ਰ ਦੀ ਸਿਫਤ ਵਿੱਚ ਰਤਾ ਹੋਇਆ ਸਦਾ ਸੰਸਾਰ ਤੋਂ ਬ੍ਰਹਮ ਹੋ ਕੇ ਵੈਰਾਗਵਾਨ ਹੋ ਕੇ ਰਹਿੰਦਾ ਹੈ ਜੂਐ ਜਨਮ ਨਹਾਰੈ ਆਪਣਾ ਜਿਹੜਾ ਮਨੁੱਖਾ ਜਨਮ ਹੈ ਵਿਸ਼ੇ ਰੂਪੀ ਜੂਏ ਵਿੱਚ ਨਹੀਂ ਉਹ ਹਾਰਦਾ ਹੈ ਕਹੁ ਨਾਨਕ ਸੁਣ ਭਰਥਰ ਜੋਗੀ ਗੁਰੂ ਜੀ ਕਹਿੰਦੇ ਹੈ ਵੀ ਭਰਥਰੀ ਨਾਦ ਸਾਡੇ ਖਿਆਲਾਂ ਅਨੁਸਾਰ ਇਹੋ ਜਿਹਾ ਭਗਤੀ ਕਰਨ ਵਾਲਾ ਜੋਗੀ ਹੁੰਦਾ ਹੀਵਾ ਅੰਮ੍ਰਿਤ ਧਾਰ ਤਾਂ ਕਹਿੰਦੇ ਅਨਾਮ ਅੰਮ੍ਰਿਤ ਦੀ ਧਾਰ ਦੇ ਵਿੱਚ ਹਮੇਸ਼ਾ ਖੀਵਾ ਕੀਏ ਮਸਤ ਰਹਿੰਦਾ ਹੈ ਚੌਪਈ ਸ੍ਰੀ ਕਰਤਾਰ ਸਿਫਤ ਮਹਿਰੰਗੇ ਇਸ ਤਰ੍ਹਾਂ ਭਗਤੀ ਕਰਨ ਯੋਗ ਕਰਨ ਵਾਲੇ ਹਮੇਸ਼ਾ ਕਰਤਾਰ ਦੀ ਸਿਫਤ ਵਿੱਚ ਰੰਗੇ ਰਹਿੰਦੇ ਜਪ ਹੈ ਨਾਮ ਮਨ ਬਾਸਨ ਭੰਗੇ ਨਾਮ ਜਪਦੇ ਰਹਿੰਦੇ ਆ ਮਨ ਦੀਆਂ ਬਾਸ਼ਨਾ ਨੇ ਉਹਨਾਂ ਨੇ ਤੋੜ ਦਿੱਤਾ ਹੁੰਦਾ ਹੈ ਸ੍ਰੀ ਪ੍ਰਭ ਚਰਨ ਪ੍ਰੇਮ ਮਸਤਾਨੇ ਵਾਹਿਗੁਰੂ ਦੇ ਚਰਨਾਂ ਦੇ ਪ੍ਰੇਮ ਦੇ ਵਿੱਚ ਮਸਤਾਨੇ ਬੰਦਵਾਨੇ ਹੋਏ ਰਹਿੰਦੇ ਇਸ ਬੇਦ ਸਭ ਜਗ ਬੰਧਨ ਹਨ ਇਸ ਤਰ੍ਹਾਂ ਕਹਿੰਦੇ ਸੰਸਾਰ ਦੇ ਬੰਧਨ ਜਿਹੜੇ ਉਹਨਾਂ ਨੇ ਨਾਸ਼ ਕਰ ਦਿੱਤੇ ਸੁਨ ਭਰਥਰ ਉਰ ਸੰਸੈ ਨਾਸਾ ਗੁਰੂ ਮਹਾਰਾਜ ਤੋਂ ਐਸੇ ਭਗਤੀ ਯੋਗ ਦੇ ਸੰਬੰਧ ਵਿੱਚ ਬਚਨ ਸੁਣ ਕੇ ਭਰਥਰੀ ਨਾਦ ਦਾ ਹਿਰਦੇ ਦਾ ਸੰਸਾ ਖਤਮ ਹੋ ਗਿਆ ਮਹਿਮਾ ਭਗਤ ਲਖੀ ਸੁਖ ਰਾਸਾ ਮਹਾਂ ਸੁਖਾਂ ਦਾ ਖਜ਼ਾਨਾ ਰੂਪ ਜਿਹੜੀ ਭਗਤੀ ਦੀ ਮਹਿਮਾ ਇਹਨੇ ਜਾਣ ਲਈ ਹੈ ਹੱਥ ਜੋੜ ਪੁਨ ਬੰਧਨ ਕੀਨੀ ਫਿਰ ਭਰਤਰੀ ਨਾਥ ਨੇ ਹੱਥ ਜੋੜ ਕੇ ਮਾਰਨ ਦੁਬਾਰਾ ਨਮਸਕਾਰ ਕੀਤੀ ਹੈ ਭਾਉ ਕੀਨ ਪ੍ਰੇਮਹਿ ਮਤ ਭੀਨੀ ਬੜਾ ਪ੍ਰੇਮ ਕੀਤਾ ਹੈ ਤੇ ਪ੍ਰੇਮ ਵਿੱਚ ਇਹਦੀ ਜਿਹੜੀ ਮਤ ਹੈ ਭਿੱਜ ਗਈ ਲੀਨ ਹੋ ਗਈ ਹੈ ਪ੍ਰਸ਼ਨੋਤਰ ਕਰ ਰੁਚਰ ਪ੍ਰਕਾਰੀ ਸੋਹਣੇ ਢੰਗ ਦੇ ਇਸਨੇ ਮਹਾਰਾਜ ਅੱਗੇ ਪ੍ਰਸ਼ਨ ਉੱਤਰ ਕੀਤੇ ਹਨ ਪ੍ਰਸ਼ਨ ਕਰਕੇ ਜਵਾਬ ਲਏ ਹਨ ਗਮਨੇ ਤਹਤੇ ਸ੍ਰੀ ਸੁਖਕਾਰੀ ਪਰਥਰੀ ਨਾਥ ਦੇ ਸੰਸੇ ਕੱਢ ਕੇ ਗੁਰੂ ਨਾਨਕ ਸਾਹਿਬ ਜੀ ਫਿਰ ਅੱਗੇ ਚੱਲ ਪਏ ਹਨ। ਮੈਂ ਮਰਦਾਨਾ ਪਾਛੇ ਜਾਵੇ ਹਾਂ। ਬਾਲਾ ਜੀ ਕਹਿੰਦੇ ਮੈਂ ਤੇ ਮਰਦਾਨਾ ਦੋਵੇਂ ਪਿੱਛੇ ਪਿੱਛੇ ਜਾ ਰਹੇ ਸੀ। ਹਾਸ ਬਿਲਾਸ ਕਰਤ ਮਨ ਭਾਵੇ ਹੈ। ਮਨ ਨੂੰ ਪਾਉਣ ਵਾਲੇ ਹਾਸੇ ਵਾਲੇ ਬਿਲਾਸਮੀ ਬਚਨ ਕਰਦੇ ਸੀ ਸਤਿਗੁਰੂ। ਕਿਤਕ ਕੋਸ ਪਾਰ ਪਹੁੰਚੇ ਜਾਈ। ਗੁਰੂ ਨਾਨਕ ਸਾਹਿਬ ਜੀ ਚਲਦੇ ਚਲਾਂਦੇ ਕੁਝ ਕੋਹਾਂ ਉੱਪਰ ਜਾ ਪਹੁੰਚੇ। ਵੈਸੇ ਤਹ ਸਤ ਗੁਰ ਸੁਖਦਾਈ। ਇਹ ਗੁਰੂ ਅੰਗਦ ਸਾਹਿਬ ਸੁਖਾਂ ਦੇਣ ਨੂੰ ਦੇਣ ਵਾਲੇ ਸਤਿਗੁਰੂ ਫਿਰ ਬੈਠ ਗਏ। ਕਾਰਨ ਕਰਨ ਹਿਰਦੈ ਇਹ ਆਇਓ। ਜੋ ਸਾਰੇ ਕਾਰਨਾਂ ਨੂੰ ਕਰਨ ਵਾਲੇ ਬਣਾਉਣ ਵਾਲੇ ਹੈ ਵੈਸੇ ਗੁਰੂ ਨਾਨਕ ਸਾਹਿਬ ਦੇ ਹਿਰਦੇ ਵਿੱਚ ਇਸ ਤਰ੍ਹਾਂ ਦਾ ਖਿਆਲ ਜਿਹਾ ਆਇਆ। ਮਰਦਾਨਾ ਕੋ ਮਨ ਭਰਮਾਇਓ। ਇਸ ਕਰਕੇ ਮਰਦਾਨੇ ਦਾ ਜਿਹੜਾ ਮਨ ਹੈ ਨਾ ਉਹ ਭਰਮ ਗਿਆ ਭਟਕ ਗਿਆ। ਕਹਿਤ ਭਇਓ ਮੈਂ ਜਾਊਂ ਅਵਾਸੂ। ਮਹਾਰਾਜ ਦੇ ਖਿਆਲ ਜੇ ਆਇਆ ਤੇ ਉਦੋਂ ਹੀ ਉਸੇ ਵੇਲੇ ਮਰਦਾਨਾ ਭਰਮਿਆ ਕਹਿੰਦਾ ਮਹਾਰਾਜ ਮੈਂ ਤਾਂ ਹੁਣ ਘਰ ਨੂੰ ਜਾਣਾ ਹਾਂ। ਵਿਦਾ ਦੇ ਮਨ ਮੋਰ ਉਦਾਸੂ। ਮੇਰਾ ਮਨ ਤਾਂ ਬਹੁਤਾ ਉਪਰਾਮ ਹੋ ਗਿਆ ਮੈਨੂੰ ਤਾਂ ਵਿਦੋਗੀ ਦਿਓ ਅੱਗਿਆ ਦਿਓ ਘਰੇ ਜਾਣ। ਸ੍ਰੀ ਪ੍ਰਭ ਮੈਂ ਜਾਓ ਅਗਾਰੀ। ਗੁਰੂ ਨਾਨਕ ਸਾਹਿਬ ਮੈਂ ਸੱਚ ਕਹਿਣਾ ਮੈਂ ਤਾਂ ਇਸ ਤੋਂ ਅੱਗੇ ਬਿਲਕੁਲ ਨੀ ਹੁਣ ਜਾਵਾਂਗਾ। ਹਟ ਹਾਂ ਲੇ ਰਜਾਏ ਤੁਮਾਰੀ। ਇੱਥੋਂ ਹੀ ਤੁਹਾਗੀ ਆਗਾ ਲੈ ਕੇ ਪਿੱਛੇ ਨੂੰ ਮੈਂ ਮੁੜਦਾ। ਦੋਹਰਾ ਸ੍ਰੀ ਗੁਰ ਕਹਿ ਨਾ ਜਾਹੋ ਅਬ। ਮਹਾਰਾਜ ਕਹਿੰਦੇ ਵੀ ਮਰਦਾਨਾ ਹੁਣ ਨਾ ਤੂੰ ਜਾਈ ਪਿੱਛੇ ਨੂੰ। ਗੈਲ ਵਿਖੇ ਜੇ ਬਲਾਏ। ਰਸਤੇ ਵਿੱਚ ਕਹਿੰਦੀਆਂ ਬੜੀਆਂ ਬਲਾਵਾਂ ਹਨ। ਭੋ ਕੋ ਪੱਛਣ ਤੁਝ ਕੋ ਕਰੇ। ਮਰਦਾਨੇ ਰਸਤੇ ਵਿੱਚ ਜਾਂਦਿਆਂ ਤੈਨੂੰ ਕੋਈ ਨਾ ਕੋਈ ਬਲਾ ਖਾ ਲਓ ਹੜੱਪ ਲਓ। ਰਹੋ ਸੰਗ ਸੁਖ ਪਾਏ। ਕਰਕੇ ਸੁਖ ਪਾ ਕੇ ਮਰਦਾਨੇ ਸਾਡੇ ਨਾਲ ਤੂੰ ਰਹੀ ਚੱਲ। ਚੌਪਈ ਕਿਉਂ ਉਦਾਸ ਆਪਣੋ ਮਨ ਕੀਨ। ਮਰਦਾਨੇ ਆਪਣੇ ਮਨ ਨੂੰ ਏਡੀ ਛੇਤੀ ਕਿਉਂ ਤੂੰ ਪ੍ਰਾਮ ਜਾ ਕਰ ਲਿਆ। ਕੋ ਦੁੱਖ ਸੰਗ ਰਹਿਣ ਕੋ ਚੀਨਾ। ਸਾਡੇ ਨਾਲ ਵੀ ਤੂੰ ਰਹਿਣ ਦਾ ਕੀ ਦੁੱਖ ਜਾਣਿਆ ਪਛਾਣਿਆ। ਧਰਾ ਸਕਲ ਕੋ ਸੈਲ ਕਰੀਜੈ। ਮਰਦਾਨੇ ਸਾਡੇ ਨਾਲ ਰਹਿ ਕੇ ਸਾਰੀ ਧਰਤੀ ਦੀ ਸੈਲ ਕਰ। ਹਰਖ ਸਹਿਤ ਮਮ ਸਾਥ ਰਹੀ ਜੈ। ਇਸ ਕਰਕੇ ਸਾਡੇ ਨਾਲ ਵੀ ਖੁਸ਼ ਆਨੰਦ ਹੋ ਕੇ ਰਹਿ। ਧੀਰਜ ਦੇਨੇ ਹਿਤ ਬਹੁ ਭਾਂਤਾ। ਬਾਲਾ ਜੀ ਕਹਿੰਦੇ ਮਹਾਰਾਜ ਨੇ ਧੀਰ ਦੇਣ ਵਾਸਤੇ ਬਹੁਤ ਬਚਨ ਕਹੇ। ਸਮਝਾਇਓ ਨਹਿ ਮਨ ਬਾਤਾ। ਹਾਂ ਸਮਝਾਇਆ ਪਰ ਮਹਾਰਾਜ ਦੀ ਗੱਲ ਹੀ ਨੀ ਮਰਦਾਨਾ ਬੰਦਾ। ਨਿਜ ਕੁਟੰਬ ਕੇ ਮਿਲਨੇ ਹੇਤਾ। ਆਪਣੇ ਪਰਿਵਾਰ ਨੂੰ ਮਿਲਣ ਦੇ ਵਾਸਤੇ ਹਟ ਘਰ ਪਹੁੰਚੋ ਚਹਿਤ ਨਿਕੇਤਾ। ਇੱਥੋਂ ਮੁੜ ਕੇ ਆਪਣੇ ਘਰੇ ਪੁੱਜਿਆ ਚਾਹੁੰਦਾ ਹੈ। ਸ੍ਰੀ ਗੁਰ ਮੁਜਸੋਂ ਬਚਨ ਉਚਾਰੇ। ਦੇਖਿਆ ਵੀ ਸਾਡਾ ਬਚਨ ਤਾਂ ਮੰਨਦਾ ਨੀ ਮਰਦਾਨਾ ਤੇ ਭਾਈ ਬਾਲਾ ਕਹਿੰਦੇ ਸਤਿਗੁਰਾਂ ਨੇ ਮੈਨੂੰ ਬਚਨ ਕਹੇ। ਰਾਖੋ ਰਹਿ ਕਹੇ ਤੁਮਾਰੇ। ਭਾਈ ਬਾਲਾ ਜੇ ਤੇਰੇ ਕਹਿਣ ਕਰਕੇ ਤੇ ਰਹਿ ਪੈਂਦਾ ਫਿਰ ਰੱਖ ਲਾ ਮਰਦਾਨੇ ਨੂੰ ਆਪਣੇ ਨਾਲ ਹੀ। ਸ੍ਰੀ ਅੰਗਦ ਸੁਣੀਏ ਗੁਣ ਖਾਨੀ। ਭਾਈ ਬਾਲਾ ਜੀ ਕਹਿੰਦੇ ਹੇ ਗੁਰੂ ਅੰਗਦ ਸਾਹਿਬ ਗੁਣਾਂ ਦੀ ਖਾਣ ਸੁਣੋ। ਕਹੀ ਤਾਹ ਸੰਗ ਮੈਂ ਇਹ ਬਾਨੀ। ਮਹਾਰਾਜ ਤੋਂ ਸੁਣ ਕੇ ਮੈਂ ਫਿਰ ਮਰਦਾਨੇ ਦੇ ਸਾਥਿਓ ਬਚਨ ਬਾਣੀ ਕਿਹਾ। ਕਿਉਂ ਭੁੱਲਾ ਔਰ ਕਰੋ ਵਿਚਾਰਾ। ਮਰਦਾਨੇ ਕਿਉਂ ਭੁੱਲ ਗਿਆ ਹਿਰਦੇ ਵਿੱਚ ਤੂੰ ਸੋਚ ਵਿਚਾਰ ਤਾਂ ਥੋੜੀ ਬਹੁਤੀ ਕਰ ਲੈ। ਸ੍ਰੀ ਨਾਨਕ ਤਨ ਏਕੰਕਾਰਾ। ਗੁਰੂ ਨਾਨਕ ਸਾਹਿਬ ਤਾਂ ਪਰਮੇਸ਼ਰ ਦਾ ਅਵਤਾਰ ਹੈ। ਇਨਕੋ ਸੰਗ ਤਜੈ ਹੋਇ ਮੂਢਾ। ਮੂਰਖ ਹੋ ਕੇ ਮਰਦਾਨਿਆ ਇਸ ਪਰਮੇਸ਼ਰ ਗੁਰੂ ਨਾਨਕ ਦਾ ਤੂੰ ਸਾਥ ਛੱਡਿਆ ਚਾਹੁੰਦਾ। ਨਿਜ ਕੁਟੰਬ ਕੇ ਮੋਹ ਅਰੂਢਾ। ਮੂਰਖਾ ਕਿਉਂ ਆਪਣੇ ਪਰਿਵਾਰ ਦੇ ਮੋਹ ਵਿੱਚ ਫਸ ਗਿਆ ਰੁਲ ਗਿਆ ਤੂੰ। ਕਾਚ ਬਿਹਾਜਨ ਹਿਤ ਦੁੱਖ ਸਹੀ। ਕੱਚ ਨੂੰ ਖਰੀਦਣ ਵਾਸਤੇ ਦੁੱਖ ਸਹਾਰਨਾ ਚਾਹੁੰਦਾ। ਪਾਰਸ ਨਿਕਟ ਤਜਨ ਮਨ ਚਾਹੀ। ਪਾਰਸ ਵਰਗੇ ਜਿਹੜੇ ਗੁਰੂ ਨਾਨਕ ਸਾਹਿਬ ਉਹਨਾਂ ਦਾ ਤੂੰ ਸਾਲ ਛੱਡਿਆ ਚਾਹੁੰਦਾ ਮਨ ਵਿੱਚ। ਇਨਕੋ ਸੰਗ ਸੁਧਾ ਸਮ ਤਿਆਗ। ਮਰਦਾਨੇ ਇਹਨਾਂ ਦਾ ਸੰਗ ਤਾਂ ਅੰਮ੍ਰਿਤ ਵਰਗਾ ਇਹਨੂੰ ਤੂੰ ਛੱਡਦਾ। ਬਿਖਵਤ ਦੁੱਖ ਕੁਟੰਬ ਅਨੁਰਾਗ। ਪਰਿਵਾਰ ਦਾ ਦੁੱਖ ਹੈ ਜ਼ਹਿਰ ਵੱਤ ਹੈ ਉਹਦਾ ਤੂੰ ਪ੍ਰੇਮੀ ਹੋ ਰਿਹਾ। ਦੋਹਰਾ ਕਹਿਓ ਨ ਮਾਨਿਓ ਭਾਂਤ ਕਹੇ। ਭਾਈ ਬਾਲਾ ਜੀ ਕਹਿੰਦੇ ਹੇ ਗੁਰੂ ਅੰਗਦ ਸਾਹਿਬ ਜੀ ਮੇਰੇ ਕਹਿਣ ਨਾਲ ਵੀ ਕਿਸੇ ਤਰ੍ਹਾਂ ਮਰਦਾਨਾ ਮੰਨਿਆ ਨਹੀਂ। ਵਿਦਾ ਲਈ ਕਹਿ ਬੈ ਚੈਨ ਮੱਲਾ ਮੱਲੀ ਬਚਨ ਕਹਿ ਕੇ ਮਾਰਾ ਤੋਂ ਬਦੋਗੀ ਜੀ ਲੈ ਲਈ ਇਜਾਜ਼ਤ ਲੈ ਲਈ ਹਰਕਤ ਹੋਏ ਹਟ ਕਰ ਚੱਲਾ ਖੁਸ਼ਾ ਹੋ ਕੇ ਕੱਚਾ ਮਾਰਦਾ ਹੋ ਕੇ ਮੁੜ ਕੇ ਚੱਲਿਆ ਪਿੱਛੇ ਨੂੰ ਜਾਵਨ ਕੋ ਨਿਜ ਐਨ ਆਪਣੇ ਘਰ ਵੱਲ ਨੂੰ ਜਾਣ ਵਾਸਤੇ ਚੌਪਈ ਹੁਤੀ ਜਹਾਂ ਦਾਰਨ ਉਦਯਨ ਜਿੱਥੇ ਮਾਰੇ ਬੈਠੇ ਸੀ ਹਰ ਪਾਸੇ ਬੜੀ ਕਹਿੰਦੇ ਦੂਰ ਤੱਕ ਸੰਘਣੀ ਭਿਆਨਕ ਉਜਾੜ ਹੀ ਉਜਾੜ ਸੀ ਬੈਸ ਗਏ ਸ੍ਰੀ ਗੁਰ ਤੇ ਥਾਨ ਗੁਰੂ ਮਹਾਰਾ ਉਸ ਉਜਾੜ ਵਿੱਚ ਜਿਹੜੀ ਥਾਂ ਸੀ ਉੱਥੇ ਹੀ ਸਜ ਗਏ ਬੈਠ ਗਏ ਇੱਕ ਪੱਗ ਆ ਗਏ ਨਹਿ ਪ੍ਰਸਥਾਨੇ ਮਹਾਰਾਜ ਦੀ ਮੌਜ ਹੈ ਉਹ ਇੱਕ ਪੈਰ ਵੀ ਕਹਿੰਦੇ ਅੱਗੇ ਨੀ ਚੱਲੇ ਹਨ ਵੈਸੇ ਬਾਸੁਰ ਤਾਹਾਂ ਬਿਤਾਨੇ ਉੱਥੇ ਉਜਾੜ ਵਿੱਚ ਹੀ ਬੈਠਿਆਂ ਬੈਠਿਆਂ ਸਾਰਾ ਦਿਨ ਲੰਘਾ ਦਿੱਤਾ ਬਿਤਾ ਦਿੱਤਾ ਮਰਦਾਨਾ ਹਟ ਕਰ ਜਬ ਗਵਨ ਇੱਧਰ ਮਹਾਰਾਜ ਪਾਸੋਂ ਆ ਗਿਆ ਜੀ ਲੈ ਕੇ ਜਦੋਂ ਮਰਦਾਨਾ ਮੁੜ ਕੇ ਪਿੱਛੇ ਨੂੰ ਚੱਲਿਆ ਵਧਿਓ ਹੇਤ ਮਿਲਨੇ ਨਿਜ ਭਵਨ ਆਪਣਾ ਜਿਹੜਾ ਘਰ ਹੈ ਉਹਨੂੰ ਪਰਿਵਾਰ ਨੂੰ ਮਿਲਣ ਵਾਸਤੇ ਬੜਾ ਇਹਦਾ ਪ੍ਰੇਮ ਉਹ ਵਧਿਆ ਹੋਇਆ ਇੱਕ ਦਿਵਸ ਜਬ ਪੰਥ ਪਧਾਰਾ ਇੱਕ ਦਿਨ ਜਦੋਂ ਇਹ ਰਸਤੇ ਵਿੱਚ ਚੱਲਦਾ ਗਿਆ ਦੁਤੀਏ ਦਿਨ ਭਾ ਚੱਲਣ ਤਿਆਰਾ ਦੂਜੇ ਦਿਨ ਜਦੋਂ ਕਹਿੰਦੇ ਚੱਲਣ ਲਈ ਤਿਆਰ ਜਿਹਾ ਹੋਇਆ ਪੱਗ ਪੁੱਗ ਬੰਨ ਕੇ ਰਾਖਸ਼ ਤੋਂ ਏਕ ਮਗ ਮਾਹੀ ਰਸਤੇ ਵਿੱਚ ਕਹਿੰਦੇ ਇੱਕ ਬਹੁਤ ਬੜਾ ਤਗੜਾ ਰਾਖਸ਼ ਹੈ ਸੀ ਤਿੰਨ ਤਬ ਹੀ ਗਹਿ ਲੀਨ ਤਹਾਹੀ ਉਸੇ ਵੇਲੇ ਕਹਿੰਦੇ ਉਹ ਰਾਖਸ਼ ਨੇ ਮਰਦਾਨੇ ਨੂੰ ਝੱਟ ਫੜ ਫੜ ਲਿਆ ਨਿਜ ਸਥਾਨ ਗਹਿ ਕਰ ਸੋ ਗਵਨ ਚੰਗੀ ਤਰ੍ਹਾਂ ਫੜ ਕੇ ਨਾ ਤੇ ਜਿੱਥੇ ਆਪਣਾ ਉਹਦਾ ਰਹਿਣ ਵਾਲਾ ਸਥਾਨ ਸੀ ਉੱਧਰ ਨੂੰ ਚਲਾ ਗਿਆ ਬਿਨ ਸਤਿਗੁਰੂ ਛੁਟਾਵੇ ਕਵਨਾ ਕਵੀ ਜੀ ਕਹਿੰਦੇ ਆ ਵੀ ਮਹਾਰਾਜ ਤੋਂ ਬਗੈਰ ਹੁਣ ਮਰਦਾਨੇ ਨੂੰ ਭੁਲਾ ਕਿਹੜਾ ਛਡਾਵੇ ਭੈ ਕਰ ਕੰਪਤ ਤਨ ਮਰਦਾਨ ਆਓ ਰਾਖੀ ਦਾ ਪੈਦਾ ਕਰਕੇ ਇਸ ਮਰਦਾਨੇ ਦਾ ਸਰੀਰ ਬੜਾ ਕੰਬਦਾ ਪੀਤ ਭਇਓ ਮੁਖ ਥੂਕ ਸੁਕਾਨ ਪੀੜਾ ਜਾ ਮੂੰਹ ਹੋ ਗਿਆ ਤੇ ਇਸ ਤਰ੍ਹਾਂ ਜਿਹੜਾ ਕੋਈ ਮੁਖ ਦਾ ਥੁੱਕ ਜਾ ਉਹ ਵੀ ਖੁਸ਼ਕ ਹੋ ਗਿਆ ਸੁੱਕ ਗਿਆ ਦੁਤੀਆ ਨਾ ਕਹੂ ਤਹਾ ਨਿਹਾਰਾ ਹਾਂ ਮਰਦਾਨਾ ਇੱਧਰ ਹੋਰ ਕੋਈ ਦੂਜਾ ਤੀਜਾ ਤਾਂ ਵੇਖ ਨਹੀਂ ਰਿਹਾ ਵੀ ਜਿਹਨੂੰ ਆਵਾਜ਼ ਮਾਰ ਕੇ ਕਹਿ ਦੇ ਮੈਨੂੰ ਇਹ ਤੋਂ ਛਡਾ ਲਾ ਕਿਸ ਪਹਿ ਕਰ ਹੈ ਪੁਕਾਰ ਵਿਚਾਰਾ ਮਰਦਾਨਾ ਫਸਿਆ ਹੁਣ ਕਿਹਦੇ ਕੋਲੇ ਫਰਿਆਦ ਕਰੇ ਦਾਰੁਨ ਜਹਿ ਕਾਨਨ ਗੰਭੀਰਾ ਜਿੱਥੇ ਕਹਿੰਦੇ ਬੜਾ ਭਿਆਨਕ ਤੇ ਸੰਘੜਾ ਜੰਗਲ ਹੈ ਸੀ ਤਜੀ ਧੀਰ ਹੋਇ ਗੋ ਭੈ ਪੀਰਾ ਮਰਦਾਨੇ ਨੇ ਧੀਰ ਛੱਡ ਗਈ ਹੈ ਭੈ ਡਰ ਕਰਕੇ ਕਹਿੰਦੇ ਪੀਰ ਡਰਪੋਕ ਹੋ ਗਿਆ ਜਾਂ ਜੜ ਜਾ ਹੋ ਗਿਆ ਮਰਨ ਪ੍ਰਣਉ ਹੋ ਗਿਆ ਹੈ ਜਾਣਿਓ ਜੀਵਨ ਆਬ ਨਹਿ ਮੇਰੋ ਜਾਣ ਲਿਆ ਮਨ ਵਿੱਚ ਮਰਦਾਨੇ ਵੀ ਹੁਣ ਵੀ ਮੇਰਾ ਨਹੀਂ ਜਿਉਣਾ ਹੋ ਰਹਿ ਸਕਦਾ ਬਚਨ ਨਾ ਮਾਨਿਓ ਮਨ ਗੁਰ ਕੇਰੋ ਦਿਓ ਮਨਾ ਤੂੰ ਮਹਾਰਾਜ ਦਾ ਬਚਨ ਨਹੀਂ ਮੰਨਿਆ ਜਿਸ ਕਰਕੇ ਤੇਰੇ ਨਾਲ ਅੱਜ ਇਉਂ ਹੋ ਰਹੀ ਹੈ ਯਦਿ ਅਪਕੀਨੋ ਹੈ ਅਪਰਾਧਾ ਫਿਰ ਵੀ ਮਨ ਵਿੱਚ ਕਹਿੰਦਾ ਵੀ ਭਾਵੇਂ ਮੈਂ ਮਹਾਰਾਜ ਦਾ ਬਚਨ ਹੀ ਮੰਨਾਂ ਇਹ ਗੁਨਾਹ ਕੀਤਾ ਹੈ ਅਹੈ ਜਥਾਰਥ ਮੋਕੋ ਬਾਦਾ ਮੈਂ ਠੀਕ ਮੈਨੂੰ ਕਹਿੰਦੇ ਇੱਕ ਰਾਖਸ਼ ਨੇ ਚੰਗੀ ਤਰ੍ਹਾਂ ਬੰਨ ਲਿਆ ਲੋੜ ਲਿਆ ਜਾਂ ਮੈਨੂੰ ਪੀੜਾ ਦੇ ਰਿਹਾ ਹੈ ਤਦਪ ਕਿਰਪਾਲ ਬਿਰਧ ਤਿੰਨ ਕੇਰਾ ਵੀ ਜਿਹੜੇ ਮੇਰੇ ਮਾਲਕ ਗੁਰੂ ਨਾਨਕ ਉਹਨਾਂ ਦਾ ਜਿਹੜਾ ਸੁਭਾਅ ਧਰਮ ਹੈ ਕਹਿੰਦੇ ਦਿਆਲਤਾ ਵਾਲਾ ਹੈ ਕਿਰਪਾਲਤਾ ਵਾਲਾ ਹੈ ਭੈ ਕਾਟੈ ਸ੍ਰੀ ਪ੍ਰਭ ਮੇਰਾ ਪਰਮੇਸ਼ਰ ਸਤਿਗੁਰੂ ਮੇਰਾ ਜਿਹੜਾ ਰਾਖਸ਼ ਤੋਂ ਡਰ ਹੈ ਕੱਟ ਦੇਣਗੇ ਦੂਰ ਕਰ ਦੇਣਗੇ ਛਡਾ ਕੇ ਅਸ ਵਿਚਾਰ ਕਰ ਧਰ ਉਰ ਧਿਆਨ ਇਸ ਤਰ੍ਹਾਂ ਦਾ ਵਿਚਾਰ ਕਰਕੇ ਹੁਣ ਹਿਰਦੇ ਵਿੱਚ ਹੀ ਧਿਆਨ ਧਰ ਕੇ ਇਸ ਰਾਖਸ਼ ਤੇ ਕਰ ਹੋ ਮਚਾਨ ਅੰਦਰੋਂ ਅੰਦਰ ਬੇਨਤੀਆਂ ਕਰਦਾ ਮਹਾਰਾਜ ਇਹ ਰਸਤੋਂ ਮੇਰਾ ਖੇੜਾ ਛਡਾਓ ਜੀ ਬਹੁਰ ਨਹਿਰੋ ਬਚਨ ਤੁਮਾਰਾ ਹੇ ਗੁਰੂ ਨਾਨਕ ਸਾਹਿਬ ਮੈਂ ਕੰਨ ਫੜ ਕੇ ਕਹਿਣਾ ਮੁੜ ਕੇ ਨੀ ਜ਼ਿੰਦਗੀ ਵੀ ਤੁਹਾਡਾ ਬਚਨ ਮੈਂ ਮੋੜਾਂਗਾ ਦੀਨ ਬੰਦ ਪ੍ਰਭ ਅਹੈ ਦਤਾਰਾ ਤੁਸੀਂ ਦਾਤੇ ਹੋ ਗਰੀਬਾਂ ਦੇ ਮਹਾਰਾਜ ਦੇ ਰੱਖਿਆ ਕਰਨ ਵਾਲੇ ਤੁਹਾਡਾ ਬਿਰਧ ਧਰਮ ਹੈ ਤੇਹ ਛਿਨ ਸ੍ਰੀ ਨਾਨਕ ਸੁਖ ਦਾਨੀ ਜਦੋਂ ਮਰਦਾਨਾ ਬੇਨਤੀਆਂ ਕਰ ਰਹੇ ਆ ਉਸ ਵੇਲੇ ਸੁਖ ਦੇਣ ਵਾਲੇ ਜੋ ਗੁਰੂ ਨਾਨਕ ਸਾਹਿਬ ਜੀ ਹੈ ਬਿਗਸੇ ਮੁਝ ਸੋ ਬੋਲੇ ਬਾਨੀ ਬਾਲਾ ਜੀ ਕਹਿੰਦੇ ਪਹਿਲਾਂ ਤਾਂ ਮਹਾਰਾ ਹੱਸੇ ਫਿਰ ਮੇਰੇ ਸਾਥ ਬਚਨ ਕਹਿਣ ਲੱਗੇ ਰਾਖਸ਼ ਨੇ ਗਹਿ ਲੀਏ ਮਰਦਾਨਾ। ਲੈ ਵੀ ਭਾਈ ਬਾਲਿਆ, ਮਰਦਾਨੇ ਨੂੰ ਤਾਂ ਸਾਡੇ ਨੂੰ ਰਾਕਸ਼ ਨੇ ਫੜ ਲਿਆ ਹੈ। ਤਲੇ ਤੇਲ ਮਹਿ ਕਰ ਹੀ ਖਾਨਾ, ਉਹਨੇ ਤੇਲ ਵਿੱਚ ਤਲ ਲੈਣਾ ਤੇ ਫਿਰ ਖਾ ਜਾਣਾ। ਦੋਹਰਾ ਸੁਣ ਕਰ ਮੈਂ ਦੁਆ ਬੰਦ ਕਰ, ਗੁਰੂ ਅੰਗਦ ਸਾਹਿਬ ਮਹਾਰਾਜ ਤੋਂ ਮੈਂ ਸੁਣ ਕੇ ਦੋਵੇਂ ਹੱਥ ਜੋੜੇ। ਸ੍ਰੀ ਗੁਰੂ ਸੋਮ ਬਚ ਪ੍ਰਾ ਮਹਾਰਾਜ ਦੇ ਸਾਥ ਬਚਨ ਕਿਹਾ, ਗੈਲ ਬੁਲਾਏ ਜੋ ਤੁਮ ਕਹਾ। ਮਰਦਾਨੇ ਨੇ ਤੁਸੀਂ ਕਿਹਾ ਸੀ ਰਸਤੇ ਵਿੱਚ ਬਲਾ ਹੈਗੀ ਹੈ, ਮਿਲੀ ਚਾਹੀਏ ਤਾਂ ਹੈ। ਇਸ ਕਰਕੇ ਰਸਤੇ ਵਿੱਚ ਜਿਹੜੀ ਬਲਾ ਹੈ ਮਰਦਾਨੂੰ ਤਾਂ ਮਿਲਣੀ ਚਾਹੀਦੀ, ਉਹਦਾ ਮੇਲ ਤਾਂ ਹੋਣਾ ਹੀ ਚਾਹੀਦਾ ਸੀ ਨਾ। ਚੌਪਈ ਅਫਲ ਬਚਨ ਕਿਉਂ ਹੋਏ ਤੁਮਾਰਾ, ਕਿਉਂਕਿ ਗੁਰੂ ਮਹਾਰਾਜ ਤੁਹਾਡਾ ਜਿਹੜਾ ਬਚਨ ਉਹ ਭਲਾ ਕਿਵੇਂ ਨਿਸਫਲ ਹੋਵੇ। ਜੇ ਕੇ ਤੀਨ ਲੋਕ ਅਨੁਸਾਰ, ਆਪ ਜੀ ਦੇ ਬਚਨਾਂ ਦੇ ਵਿੱਚ ਤਾਂ ਤਿੰਨ ਲੋਕ ਅਨੁਸਾਰ ਹੈ, ਤਿੰਨ ਲੋਕੀ ਬਚਨ ਮੰਨਦੇ। ਰਹੇ ਹਟਾਏ ਨ ਮਨ ਮੂਡਾ, ਮਹਾਰਾਜ ਤੁਸੀਂ ਵੀ ਹਟਾ ਰਹੇ ਮੈਂ ਵੀ ਹਟਾ ਰਿਹਾ, ਮੂਰਖ ਮਰਦਾਨਾ ਮੰਨਦਾ ਹੀ ਨਹੀਂ ਸੀ। ਨਿਜ ਕੁਟੰਬ ਕੇ ਮੋਹ ਅਰੂਡਾ, ਆਪਣੇ ਪਰਿਵਾਰ ਦੇ ਮੋਹ ਦੇ ਵਿੱਚ ਫਸ ਗਿਆ, ਉਲਝ ਗਿਆ। ਮੁਝ ਸੋ ਸ੍ਰੀ ਗੁਰ ਬਚਨ ਬਖਾਨਾ, ਕਿਉਂ ਸੁਣ ਕੇ ਹੇ ਗੁਰੂ ਅੰਗਦ ਸਾਹਿਬ ਮੈਂ ਭਾਈ ਬਾਲੇ ਦੇ ਸਾਰ ਸਤਿਗੁਰਾਂ ਨੇ ਬਚਨ ਕਿਹਾ। ਚੱਲ ਹੋ ਬੇਗ ਤੇ ਕਰ ਹੈ ਛੁਟਾਨਾ, ਚੱਲ ਵੀ ਭਾਈ ਬਾਲੇ ਛੇਤੀ ਦੇ ਕੇ ਮਰਦਾਨੇ ਨੂੰ ਆਪਾਂ ਛੁਡਾਈਏ। ਇੱਕ ਤੋ ਸੰਗ ਲਏ ਕੀ ਲਾਜਾ, ਪਿਤਾ ਵੀ ਘਰੋਂ ਮਰਦਾਨੇ ਨੂੰ ਨਾਲ ਲਿਆ ਸੀ, ਇਸ ਕਰਕੇ ਨਾਲ ਲਏ ਦੀ ਆਪਾਂ ਨੂੰ ਸ਼ਰਮ ਜੀ ਹੈਗੀ। ਬਹੁਰ ਹਮਾਰੋ ਤੇ ਸੋ ਕਾਜਾ, ਬਾਕੀ ਵੀ ਸਾਡਾ ਉਹਦੇ ਨਾਲ ਕੰਮ ਵੀ ਹੈ, ਸਵੇਰੇ ਔਰ ਵਾਪ ਜਾ ਕੇ ਕੀਰਤਨ ਵੀ ਸੁਣਾਉਂਦਾ ਹੈ। ਅਸ ਕਹਿ ਘਰ ਗਮ ਨੇ ਤਤਕਾਲ, ਇਸ ਤਰ੍ਹਾਂ ਦੇ ਬਚਨ ਕਹਿ ਕੇ ਬੜੀ ਛੇਤੀ ਸਤਿਗੁਰੂ ਉੱਥੋਂ ਚੱਲੇ ਨੇ। ਮੈਂ ਬੂਝੇ ਤੇ ਸਮੈਂ ਕਿਰਪਾਲਾ, ਭਾਈ ਬਾਲਾ ਜੀ ਕਹਿੰਦੇ ਉਸ ਸਮੇਂ ਸਤਿਗੁਰਾਂ ਨੂੰ ਮੈਂ ਪੁੱਛ ਲਿਆ, ਕਿਤਕ ਦੂਰ ਰਾਖਸ਼ ਕੋ ਥਾਨ, ਜਿਹੜਾ ਕੌਡਾ ਰਾਖਸ਼ ਹੈ ਇੱਥੋਂ ਦਾ ਕਿੰਨੀ ਕੁ ਥਾਂ ਦੂਰ ਹੈ। ਹਿਤ ਪਖਨ ਜਹਿ ਗਹਿ ਉਹ ਮਰਦਾਨਾ, ਇੱਥੇ ਮਰਦਾਨੇ ਨੂੰ ਕਹਿੰਦੇ ਖਾਣ ਵਾਸਤੇ ਉਹਨੇ ਪਕੜਿਆ ਹੋਇਆ। ਹਮ ਪਹੁੰਚਣ ਤੇ ਪੂਰਬ ਸੋ, ਕਿਤੇ ਐਸੀ ਗੱਲ ਨਾ ਹੋਵੇ ਸਾਡੇ ਪੁੱਜਣ ਤੋਂ ਪਹਿਲਾਂ ਪਹਿਲਾਂ ਹੀ ਖਾਏ ਜਾਏ ਰਹਿ ਜਹ ਬਿਲਮ ਨ ਕੋ, ਜੇ ਕੋਈ ਦੇਰੀ ਨੀ ਹੋਊਗੀ ਤੇ ਖਾ ਜਾਏ ਤੇ ਫਿਰ ਮਾਰਾ ਕੀ ਕਰਾਂਗੇ। ਨਹੀਂ ਦੂਰ ਬਹੁ ਨਿਕਟ ਪਰਮਾਨਾ, ਹਾਈ ਬਾਲਾ ਜੀ ਤਾਂ ਸੁਣ ਕੇ ਬੋਲੇ ਕਹਿੰਦੇ ਕੋਈ ਦੂਰ ਨੀ ਹੈ ਨੇੜੇ ਹੀ ਮੰਨ ਲਾ। ਕੋਸ ਇਕਾਦਸ ਪਰ ਪਹਿਚਾਨੋ, ਇਹ ਭਾਈ ਬਾਲੇ ਇੱਥੋਂ ਗਿਆਰਾਂ ਕੋਹਾਂ ਤੇ ਆ ਰਹਿੰਦਾ ਹੋ। ਅਸ ਕਹਿ ਮਾਮ ਕਰ ਸੋ ਕਰ ਗਹਿਵਾ, ਭਾਈ ਬਾਲਾ ਜੀ ਕਹਿੰਦੇ ਇਸ ਤਰ੍ਹਾਂ ਦੇ ਬਚਨ ਕਹਿ ਕੇ ਮਹਾਰਾਜ ਨੇ ਮੇਰਾ ਹੱਥ ਆਪਣੇ ਹੱਥ ਵਿੱਚ ਫੜ ਲਿਆ। ਇੱਕ ਛਿਨ ਮਹਿ ਆਵਤ ਭੈ ਤਹਿਵਾ, ਹੱਥ ਫੜ ਕੇ ਇੱਕ ਛਿਨ ਵਿੱਚ ਹੀ ਉੱਥੇ ਆ ਗਏ। ਕਾਨਨ ਦੀਰਘ ਦਾਰਨ ਭਾਰੀ, ਜਿੱਥੇ ਹਰ ਪਾਸੇ ਸੰਘਣਾ ਤੇ ਭਿਆਨਕ ਉਜਾੜ ਜੰਗਲੀ ਜੰਗਲ ਹੈ। ਰਾਖਸ਼ ਕੋ ਘਰ ਤਾਂ ਹੈ ਮਝਾਰੀ, ਉਸ ਭਿਆਨਕ ਸੰਘਣੇ ਜੰਗਲ ਵਿੱਚ ਘੋਡੇ ਰਾਖਸ਼ ਦਾ ਘਰ ਹੈ ਸੀ। ਮਰਦਾਨੇ ਕੋ ਦੇਖ ਦੋਹਰਾ, ਮਰਦਾਨੇ ਕੋ ਦੇਖ ਕਰ, ਉਧਰ ਮਰਦਾਨੇ ਨੂੰ ਕਹਿੰਦੇ ਦੇਖ ਕਰਕੇ ਸਤਿਗੁਰੂ ਜੀ ਨੇ ਬਿਗਸਤ ਗੇਰਾ ਅਲਾਏ, ਮਖੌਲ ਜਾ ਕਰਦਿਆਂ ਹੱਸਦਿਆਂ ਹੱਸਦਿਆਂ ਬਚਨ ਜਾ ਕਿਹਾ, ਕਿਉਂ ਬੈਠੇ ਘਰ ਜਾਤ ਨਹਿ, ਮਰਦਾਨਾ ਸਾਹਿਬ ਜੀ ਕਿਉਂ ਬੈਠੇ ਘਰੇ ਸੁਤਨੇ ਚ ਦੇ ਹੋ ਬਤਾਏ, ਆਪਣੀ ਖਬਰ ਸਾਰ ਬਣਾ ਦਿਓ ਕਿਵੇਂ ਇੱਥੇ ਬੈਠੇ ਹੋਏ। ਚੁੱਪ ਹੀ ਸੁਣ ਲੱਜਤ ਹੋਇਓ ਮਰਦਾਨਾ, ਖੋਲਦਾ ਸੁਣ ਕੇ ਮਰਦਾਨਾ ਤਾਂ ਬਹੁਤ ਸ਼ਰਮਸ਼ਾਰ ਹੋ ਗਿਆ। ਗਰੀਬ ਨੀਚ ਕਰ ਕਛ ਨਾ ਬਗਾਨਾ, ਗਰਦਨ ਜੀ ਨੀਵੀਂ ਕਿਰਦੀ ਹੈ ਕੋਈ ਗੱਲ ਨੀ ਆਈ। ਹਿਰਦੇ ਵਿਖੇ ਹਰਖਤ ਬਹੁ ਭਇਓ, ਮਰਦਾਨਾ ਮਾਰਨ ਦੇਖ ਕੇ ਹਿਰਦੇ ਵਿੱਚ ਬਹੁਤ ਖੁਸ਼ ਹੋ ਗਏ। ਜੀਵਨ ਜਾਨ ਜਨਮ ਮਮ ਨਯੋ, ਜਾਣ ਲਿਆ ਵੀ ਆਪਣਾ ਹੁਣ ਜਿਉਣਾ ਹੋਊਗਾ ਤੇ ਨਵਾਂ ਜਿਉਣ ਨਵਾਂ ਜੀਵਨ ਮਿਲੀ ਗਿਆ ਆਪਾਂ ਨੂੰ। ਮੁਝ ਸੋ ਬੋਲੇ ਦੀਨ ਦਿਆਲਾ, ਸਵੇਰੇ ਮਰਦਾਨੇ ਨੂੰ ਹੱਸ ਕੇ ਗਏ ਹੋ ਜਾ ਕਹਿ ਕੇ ਫਿਰ ਮੇਰੇ ਸਾਥ ਭਾਈ ਬਾਲਾ ਜੀ ਕਹਿੰਦੇ ਸਤਿਗੁਰੂ ਬੋਲੇ, ਇਹ ਜੋ ਕਰਾਹਾ ਤਪਤ ਵਿਸਾਲਾ, ਮੈਂ ਵੀ ਇਹ ਜਿਹੜਾ ਘੋਡਾ ਰਾਖਸ਼ ਬੜਾ ਤੱਤਾ ਕੜਾਹਾ ਕਰੀ ਜਾ ਰਿਹਾ ਹੈ ਨਾ, ਤਿਸ ਮਹਿ ਮਰਦਾਨੇ ਕੋ ਪਾਵੇ, ਤੱਤਾ ਕਰਕੇ ਨਾ ਤੇਲ ਫਿਰ ਮਰਦਾਨੇ ਨੂੰ ਇਹਦੇ ਵਿੱਚ ਇਹਨੇ ਪਾਉਣਾ ਹੈ। ਤਲ ਕੈ ਤੇਲ ਵਿਖੇ ਪੁਨ ਖਾਵੇ, ਭਾਈ ਬਾਲਾ ਇਹ ਤੇਲ ਵਿੱਚ ਤੜਕੇ ਤੇ ਮਰਦਾਨੇ ਨੂੰ ਖਾਏਗਾ ਇਹ ਰਾਖ ਦੁਰੇ ਰਹੇ ਨਹਿ ਦੇ ਦਿਖਾਰੀ ਆਪਾਂ ਵੀ ਇੱਥੇ ਲੁਕ ਛਿਪ ਕੇ ਰਹੀਏ ਕੌਡੇ ਰਾਖਸ ਨੂੰ ਦਿਖਾਲੀ ਨਾ ਦੇਈਏ ਸੁਣ ਕਰ ਮੈਂ ਪੁੰਨ ਗਿਰਾ ਅਲਾਈ ਹੇ ਗੁਰੂ ਅੰਗਦ ਸਾਹਿਬ ਮੈਂ ਸੁਣ ਕੇ ਫਿਰ ਮਹਾਰਾ ਨੂੰ ਬਚਨ ਕਿਹਾ ਨਹਿ ਆਏ ਜੈਸੇ ਤੁਮ ਆਏ ਫਿਰ ਤਾਂ ਗੁਰੂ ਨਾਨਕ ਸਾਹਿਬ ਜੀ ਜਿਸ ਤਰ੍ਹਾਂ ਜੈਸੇ ਤੁਸੀਂ ਆਏ ਜੈਸੇ ਨਾ ਹੀ ਆਏ ਜੇ ਰਾਖਸ ਤਲ ਲੇ ਵਹਿ ਖਾਏ ਮਹਾਰਾ ਇੱਥੇ ਆਉਣ ਕਰਕੇ ਰਾਖਸ ਨੇ ਤਲਕੇ ਤੇਲ ਵੀ ਸਾਡੇ ਮਰਦਾਨੇ ਨੂੰ ਖਾ ਲਿਆ ਫਿਰ ਆਏ ਕਿ ਨਾ ਆਏ ਕੋਈ ਫਾਇਦਾ ਤਾਂ ਹੋਇਆ ਨੀ ਦੋਹਰਾ ਸੋਬਿਦ ਪੂਰਬ ਕੀਜੀਏ ਗੁਰੂ ਨਾਨਕ ਸਾਹਿਬ ਉਹ ਤਰੀਕਾ ਸਭ ਤੋਂ ਪਹਿਲਾਂ ਕਰੀਏ ਜੇ ਬਿਦ ਛੂਟੈ ਹਸੋਏ ਇਸ ਕਰਕੇ ਮਹਾਰਾ ਸਾਠਾ ਮਰਦਾਨਾ ਏ ਕੋਡੇ ਰਾਖਸ ਦੇ ਕਿਹੜਾ ਛੁੱਟ ਜੇ ਕਿੰਕਰ ਆਪਣੋ ਜਾਨੀਏ ਮਹਾਰਾ ਮਰਦਾਨੇ ਨੂੰ ਆਪਣਾ ਸੇਵਕ ਜਾਣ ਲਈ ਪਤਨ ਨਾ ਇਹ ਕੋ ਹੋਏ ਇਸ ਕਰਕੇ ਮਹਾਰਾ ਤੁਹਾਡੇ ਸੇਵਕ ਦਾ ਖਾਤਮਾ ਨਾ ਹੋਵੇ ਇੱਥੇ ਚੌਪਈ ਸ੍ਰੀ ਗੁਰ ਭਾਖਾਂ ਦੇਖ ਤਮਾਸ਼ਾ ਗੁਰੂ ਮਹਾਰਾ ਮੈਥੋਂ ਸੁਣ ਕੇ ਕਹਿਣ ਲੱਗੇ ਭਾਈ ਬਾਲਾ ਤੂੰ ਤਮਾਸ਼ਾ ਦੇਖ ਜੋ ਕਰਤਾਰ ਦਿਖਾਏ ਬਿਲਾਸਾ ਜਿਹੜਾ ਵਾਹਿਗੁਰੂ ਕਹਿੰਦੇ ਕੌਤਕ ਚੋਜ ਦਿਖਾਵੇਗਾ ਤੂੰ ਵੀ ਦੇਖ ਨਹਿ ਰਾਖਸ ਕੋ ਦੇ ਦਿਖਾਈ ਗੁਰੂ ਮਹਾਰਾਜ ਜਿਹੜਾ ਕੌਡਾ ਰਾਖਸ ਨੂੰ ਦਿਖਾਲੀ ਦੇ ਹੀ ਨੀ ਰਹੇ ਮਰਦਾਨਾ ਦੇਖੈ ਗੁਰ ਤਾਈ ਭਾਈ ਮਰਦਾਨਾ ਜੀ ਗੁਰੂ ਮਹਾਰਾਜ ਨੂੰ ਦੇਖ ਰਹੇ ਤਪਿਓ ਤੇਲ ਜਬ ਅਗਨ ਸਮਾਨ ਤੇਲ ਕਹਿੰਦੇ ਤਪ ਕੇ ਨਾ ਗਰਮ ਹੋ ਕੇ ਅੱਗ ਦੇ ਸਮਾਨ ਹੋ ਗਿਆ ਖਲ ਨੇ ਗਹਿ ਲੀਨੋ ਮਰਦਾਨਾ ਮੂਰਖ ਰਾਖਸ ਨੇ ਕਹਿੰਦੇ ਮਰਦਾਨੇ ਨੂੰ ਗਿਚੀ ਤੋਂ ਫੜ ਲਿਆ ਬਲ ਕੇ ਸੰਗ ਤੇਲ ਮੈਂ ਡਾਰਾ ਬਲ ਲਾ ਕੇ ਕਹਿੰਦੇ ਤੱਤੇ ਤੇਲ ਕੜਾਹੇ ਵੀ ਸੁੱਟਿਆ ਹੈ ਕਿਗ ਕੈ ਸ੍ਰੀ ਗੁਰ ਨਾਮ ਉਚਾਰਾ ਉਸ ਵੇਲੇ ਬਹੁਤ ਵਿਆਕਰ ਜਿਹਾ ਹੋ ਕੇ ਲੇੜੀਆਂ ਜਿਹੀਆਂ ਕਰਦਿਆਂ ਮਹਾਰਾਜ ਦਾ ਨਾਂ ਲਿਆ ਮਰਦਾਨੇ ਤਰਾਹੇ ਤਰਾਹ ਨਿਜ ਬਿਰਦ ਸੰਭਾਰ ਆਪਣਾ ਧਰਮ ਸੁਣਾਵੋ ਮੇਰੀ ਰੱਖਿਆ ਕਰੋ ਰੱਖਿਆ ਕਰੋ ਜੀ ਪਾਹੇ ਪਾਹੇ ਮੁਝ ਜਰਤ ਉਬਾਰਾ ਸਤਿਗੁਰੂ ਮੈਨੂੰ ਕਹਿੰਦੇ ਬਚਾ ਲਓ ਸਰਦੇ ਨੂੰ ਬਚਾਓ ਜੀ ਗੁਣ ਹੈ ਗੁਣਨ ਕੋ ਆਬ ਨਹਿ ਕਾਲਾ ਮਹਾਰਾ ਮੇਰੇ ਗੁਨਾਹ ਨੂੰ ਗਿਣਨਾ ਵਿਚਾਰਨਾ ਹੁਣ ਸਮਾਂ ਨਹੀਂ ਰੱਛਾ ਕੋ ਇਹ ਸਮ ਹੈ ਕਿਰਪਾਲਾ ਦਿਆਲੂ ਕਿਰਪਾਲੂ ਹੁਣ ਤਾਂ ਮੇਰੀ ਰੱਖਿਆ ਕਰਨ ਵਾਸਤਾ ਸਮਾਂ ਹੈ ਦੋਹਰਾ ਤੇਲ ਭਇਓ ਸੀਤਲ ਤਬ ਹੈ ਮਰਦਾਨੇ ਨੇ ਉਹ ਬਚਨ ਕਿਹਾ ਮਹਾਰਾ ਨੇ ਨਿਗਾਹ ਜੀ ਉੱਧਰ ਕੀਤੀ ਉਸੇ ਵੇਲੇ ਤੇਲ ਜਾ ਕਹਿੰਦੇ ਕੜਾਹੇ ਦਾ ਠੰਡਾ ਜਾ ਹੋ ਗਿਆ ਦੇਹ ਪਰਸ ਕਰ ਸੋਏ ਮਹਾਰਾ ਦੇ ਮਰਦਾਨੇ ਨੂੰ ਕਹਿੰਦੇ ਸਰੀਰ ਨੂੰ ਛੋ ਕੇ ਤੇਲ ਦਾ ਕੜਾਹਾ ਤਪ ਗਿਆ ਠੰਡ ਤਰ ਗਿਆ ਹੈ ਪਾਵਕ ਤੇਜ ਨਾ ਛੁਹ ਸਕਾ ਜਿਹੜਾ ਅੱਗ ਦਾ ਸੇਕ ਉਹ ਛੋ ਨਹੀਂ ਸਕਿਆ ਜੋ ਹਿਮਰਿਤ ਕੋ ਤੋਏ ਇਸ ਤਰ੍ਹਾਂ ਕਹਿੰਦੇ ਉਹ ਸਿਆਲ ਦੀ ਰਿਤ ਦਾ ਪਾਣੀ ਜਿਹਾ ਠੰਡਾ ਹੁੰਦਾ ਠੰਡਾ ਹੋ ਗਿਆ ਚੌਪਈ ਨਿਜ ਸਰੂਪ ਗੁਰ ਤਬ ਹੈ ਦਿਖਾਵਾ ਇਸ ਤਰ੍ਹਾਂ ਮਹਾਰਾਜ ਨੇ ਕੌਤਕ ਜਿਹਾ ਕਰਕੇ ਫਿਰ ਕੋਡੇ ਰਾਖਸ ਨੂੰ ਆਪਣਾ ਸਰੂਪ ਦਿਖਾਇਆ ਦੇਖਤ ਰਾਖਸ ਬਾਕ ਅਲਾਵਾ ਮਹਾਰਾਜ ਦੇ ਸਰੂਪ ਨੂੰ ਦੇਖ ਕੇ ਕੌਡੇ ਰਾਖਸ ਨੇ ਬਚਨ ਕਿਹਾ ਕੋ ਹੈ ਤੂੰ ਕਿਹ ਤੇ ਚੱਲ ਆਇਓ ਤੂੰ ਕੌਣ ਹੈ ਕਿੱਥੋਂ ਚੱਲ ਕੇ ਆ ਗਿਆ ਤਪਤ ਕਰਾਹਾ ਜਿਨ ਸਿਤ ਲਾਇਓ ਰਾਗ ਨਾਲ ਤਤਾ ਕੜਾਹਾ ਕੀਤਾ ਸੀ ਦੇਖ ਕੇ ਠੰਡਾ ਕਰਤਾ ਤੂੰ ਬਿਗਸੇ ਸ੍ਰੀ ਮੁਖ ਬਚਨ ਬਖਾਨਾ ਮਹਾਰਾ ਬਚਨ ਸੁਣ ਕੇ ਹੱਸੇ ਤੇ ਓ ਕਿਹਾ ਕੌਡਾ ਤੂੰ ਕੌਡਾ ਕਰ ਤੂੰ ਇਹ ਕੋ ਖਾਨਾ ਇਹ ਕੌਡੇ ਰਾਖਸ਼ਾ ਤੂੰ ਇਸ ਤਰ੍ਹਾਂ ਇਹਨੂੰ ਖਾ ਲੈਣਾ ਕਰ ਕਿਉਂ ਭਖਣ ਮਹਿਕੀਨੀ ਦੇਰਾ ਵੀ ਇਹਨੂੰ ਖਾਣ ਵਿੱਚ ਕਿਉਂ ਦੇਰੀ ਕਿਉਂ ਢਿੱਲ ਮੱਠ ਕੀਤੀ ਹੈ ਬਿਨਾਂ ਤਲੇ ਭਖ ਭੋਜਨ ਤੇਰਾ ਬਿਨਾਂ ਤਲੇ ਤੋਂ ਵੀ ਫਿਰ ਵੀ ਤੇਰਾ ਖਾਣ ਵਾਲਾ ਭੋਜਨ ਕੱਚੇ ਨੂੰ ਵੀ ਤੂੰ ਖਾ ਹੀ ਸਕਦਾ ਬਿਸਮਿਓ ਰਾਖਸ਼ ਵਾਕ ਉਚਾਰਾ ਉਸ ਵੇਲੇ ਰਾਖਸ਼ ਜਿਹੜਾ ਅਚਰਜਿਆ ਹੋਇਆ ਤੇ ਇਹਨੇ ਬਚਨ ਕਿਹਾ ਤੁਮ ਕਿਮ ਜਾਣਤ ਨਾਮ ਹਮਾਰਾ ਤੂੰ ਵੀ ਮੇਰਾ ਨਾਮ ਕਿਸ ਤਰ੍ਹਾਂ ਪਹਿਲਾਂ ਤੋਂ ਜਾਣਦਾ ਪੂਰਬ ਕਬ ਹੈ ਨਾ ਮਿਲਣਾ ਪਇਓ ਪਹਿਲਾਂ ਤਾਂ ਤੇਰੇ ਨਾਲ ਮੇਰਾ ਕਿਤੇ ਮੇਲ ਮਿਲਾਪ ਹੋਇਆ ਨਹੀਂ ਅਬ ਹੈ ਸਰੂਪ ਬਿਲੋਕਿਓ ਨਯੋ ਹੁਣੇ ਹੁਣੇ ਨਵਾਂ ਸਰੂਪ ਪਹਿਲੀ ਵਾਰ ਮੈਂ ਨੇ ਦੇਖਿਆ ਦੋਹਰਾ ਸਪ੍ਰਕਾਰ ਮੁਖ ਕਹਿਤ ਹੀ ਇਸ ਤਰ੍ਹਾਂ ਮੁਖੋਂ ਕਹਿੰਦਿਆ ਹੋਇਆ ਉਪਜਿਓ ਪੂਰਬ ਗਿਆਨ ਪਹਿਲੇ ਸਮੇਂ ਦਾ ਇੱਕ ਓਡੇ ਰਾਕਸ਼ ਨੂੰ ਗਿਆਨ ਪੈਦਾ ਹੋਇਆ ਦਰਸ਼ਨ ਕੇ ਪ੍ਰਤਾਪ ਤੇ ਗੁਰੂ ਨਾਨਕ ਸਾਹਿਬ ਦੇ ਦਰਸ਼ਨਾਂ ਦੇ ਤੇਜ ਪ੍ਰਤਾਪ ਨਾਲ ਭਈ ਸਰਾਪ ਕੀ ਹਾਨ ਗੁਰੂ ਕਹਿੰਦੇ ਵੱਲੋਂ ਇਹਨੂੰ ਸਰਾਪ ਮਿਲਿਆ ਸੀ ਉਹ ਸਰਾਪ ਦੀ ਹਾਨੀ ਹੋ ਗਈ ਸਰਾਪ ਨਾਸ ਹੋ ਗਿਆ ਚੌਪਈ ਸੁਧ ਕੋ ਪਾਏ ਮੁਕਰ ਨਿਜ ਲਿਆਇਓ ਆ ਕਹਿੰਦੇ ਆ ਖਬਰ ਹੋਸ਼ ਪਾ ਕੇ ਤੇ ਝੱਟ ਪਰ ਸ਼ੀਸ਼ਾ ਜਿਹਾ ਆਪਣਾ ਚੁੱਕ ਲਿਆ ਆ ਸ੍ਰੀ ਗੁਰ ਆਗੈ ਧਰ ਦਿਖ ਰਾਇਓ ਗੁਰੂ ਮਹਾਰਾਜ ਦੇ ਅੱਗੇ ਸ਼ੀਸ਼ਾ ਜਿਹਾ ਰੱਖ ਕੇ ਤੇ ਦੇਖਣ ਲੱਗਿਆ ਏ ਮਹਾਰਾਜ ਦੇ ਸਰੀਰ ਤਾਂ ਜਬ ਪ੍ਰਤਿਬਿੰਬ ਦੇਖ ਮੁਰਖ ਮੁਖ ਕੇਰਾ ਗੁਰੂ ਮਹਾਰਾਜ ਦੇ ਮੁਖ ਦਾ ਇਹਨੇ ਸ਼ੀਸ਼ੇ ਵਿੱਚ ਅਕਸ਼ ਜਿਹਾ ਦੇਖਿਆ ਪਰਛਾਵਾਂ ਦੇਖਿਆ ਪਰ ਉਹ ਚਰਨ ਪਾਰ ਹੋਇਆ ਬਿਨ ਦੇਰਾ ਫਿਰ ਤਾਂ ਬਿਨਾਂ ਦੇਰੀ ਤੋਂ ਝੱਟ ਪਟ ਮਹਾਰਾਜ ਦੇ ਚਰਨਾਂ ਤੇ ਢਹਿ ਪਿਆ ਏ ਘਰ ਬੰਧਨ ਹੋਇਓ ਪੁੰਨ ਠਾਂਡਾ ਹੱਥ ਮੱਥਾ ਟੇਕ ਕੇ ਫਿਰ ਹੱਥ ਜੋੜ ਕੇ ਖੜਾ ਹੋ ਗਿਆ ਮਨ ਅਨੁਰਾਗ ਅਧਿਕ ਜਿਹੇ ਬਾਡਾ ਤੁਹਾਡੇ ਰਾਖ ਦੇ ਮਨ ਦੇ ਵਿੱਚ ਬਹੁਤਾ ਪ੍ਰੇਮ ਪਿਆਰ ਵਧਿਆ ਹੋਇਆ ਬੰਦ ਹੱਥ ਦੁਆ ਗਿਰਾ ਅਗਾਰੀ ਦੋਵੇਂ ਹੱਥ ਜੋੜ ਕੇ ਇਸਨੇ ਸਤਿਗੁਰੂ ਅੱਗੇ ਬੇਨਤੀ ਦੇ ਬਚਨ ਕਹੇ ਗਦ ਗਦ ਗਿਰਾ ਹਰਖ ਉਰ ਭਾਰੀ ਦੋਵੇਂ ਹੱਥ ਜੋੜ ਕੇ ਬਾਣੀ ਗਦ ਗਦ ਹੋ ਗਈ ਹਿਰਦੇ ਵਿੱਚ ਇਹਦੇ ਬਹੁਤ ਖੁਸ਼ੀ ਹੋਈ ਕਮਲ ਬਦਨ ਬੂਜਤ ਤੇਹ ਤਾਈ ਗੁਰੂ ਮਹਾਰਾਜ ਕਮਲ ਵਰਗੇ ਮੁਖ ਵਾਲੇ ਕੋਡੇ ਰੱਖ ਤਾਈ ਪੁੱਛਦੇ ਬ੍ਰਿਥਾ ਆਪਣੀ ਦੇਹ ਬਤਾਈ ਉਹ ਵੀ ਆਪਣੀ ਸਾਰੀ ਜਿਹੜੀ ਹੱਡ ਬੀਤੀ ਹੈ ਕਹਾਣੀ ਸੁਣਾ ਦੇ ਦੱਸਦੇ ਪੂਰਬ ਦੇਹੋ ਰਜਾਏ ਗੁਣ ਮੰਦਰ ਉਸ ਵੇਲੇ ਕੋਡਾ ਰਾਕਸ਼ ਬੋਲੇ ਹੇ ਗੁਣਾ ਦੇ ਘਰ ਸਤਿਗੁਰੂ ਪਹਿਲਾਂ ਮੈਨੂੰ ਇਹ ਆਗਿਆ ਦੇਵੋ ਆਨੋ ਭੇਟ ਮਧੁਰ ਫਲ ਸੁੰਦਰ ਰਾਏ ਜੰਗਲ ਦੇ ਵਿੱਚੋਂ ਬੜੇ ਮਿੱਠੇ ਫਲ ਸੋਹਣੇ ਆਪ ਜੀ ਦੇ ਵਾਸਤੇ ਭੇਟਾ ਵਜੋਂ ਮੈਂ ਲੈ ਆਵਾਂ ਬਹਰੋ ਉਚਰੋਂ ਆਪਣੀ ਗਾਥਾ ਫੇਰ ਮਹਾਰਾ ਆਪਣੇ ਪਿਛਲੀ ਜਿਹੜੀ ਹੱਡ ਬੀਤੀ ਕਹਾਣੀ ਉਹ ਮੈਂ ਉਚਾਰਨ ਕਰਾਂ ਜਿਸ ਪ੍ਰਕਾਰ ਬੀਤੀ ਮੁਝ ਸਾਥਾ ਇਸ ਤਰ੍ਹਾਂ ਮਹਾਰਾ ਪਹਿਲੇ ਸਮੇਂ ਮੇਰੇ ਨਾਲ ਬੀਤੀ ਹੈ ਆਏ ਸਪਾਏ ਗਯੋ ਬਨ ਮਾਹੀ ਮਹਾਰਾ ਦੀ ਆਗਿਆ ਪਾ ਕੇ ਜੰਗਲ ਵੱਲ ਨੂੰ ਚਲਾ ਗਿਆ ਜੇਠਾ ਸੁਫਲੇ ਬਿਪਟ ਸੁਹਾਹੀ ਜਿੱਥੇ ਕਹਿੰਦੇ ਚੰਗੇ ਫਲਾਂ ਵਾਲੇ ਬਿਰਸ਼ ਸੋਭ ਨੀਕ ਸਨ ਬੀਨ ਬੀਨ ਕੈ ਮਧੁਰੇ ਆਨੇ ਚੁਣ ਚੁਣ ਕੇ ਦੇਖ ਦੇਖ ਕੇ ਮਿੱਠੇ ਮਿੱਠੇ ਫਲ ਜੇ ਲਿਆਂਦੇ ਜਿਨ ਹੈ ਦੇਖ ਮਨ ਮਨ ਲਲਚਾਨੇ ਫਲਾਂ ਮਿੱਠਿਆਂ ਨੂੰ ਦੇਖ ਕੇ ਮੁਨੀਆਂ ਦੇ ਮਨ ਵੀ ਲਾਲਚ ਕਰਦੇ ਵੀ ਅਸੀਂ ਛਕਲੀਏ ਸਰਬ ਧਰੇ ਜਬ ਗੁਰੂ ਅਗਾਰੀ ਸਾਰੇ ਮਿੱਠੇ ਫਲ ਜੇ ਸਤਿਗੁਰੂ ਅੱਗੇ ਨੇ ਬਣਾ ਸਵਾਰ ਕੇ ਰੱਖ ਦਿੱਤੇ ਬਿਗਸ ਬਦਨ ਤੇ ਗਿਰਾ ਉਚਾਰੀ ਮੁਖੋਂ ਹੱਸ ਕੇ ਬਚਨ ਬਾਣੀ ਕਿਹਾ ਮਰਦਾਨਾ ਆਪਣਾ ਗੁਰ ਕਹਿੰਦੇ ਲੈ ਵੀ ਕੋਡੇ ਰਾਖਸ਼ ਜਿਹੜਾ ਸਾਡਾ ਮਰਦਾਨਾ ਇਹਨੂੰ ਆਪਣਾ ਮੁਰਸ਼ਦ ਮੰਨ ਲੈ ਫਲ ਧਰ ਆਗੇ ਬੰਧਨ ਠਾਨਾ ਸਾਡੇ ਅੱਗੇ ਨਾ ਰੱਖ ਮਰਦਾਨੇ ਨੂੰ ਮੁਰਸ਼ਦ ਮੰਨ ਕੇ ਨਾ ਇਹਦੇ ਅੱਗੇ ਫੜ ਕੇ ਮੱਥੇ ਟੇਕ ਪੂਜਾ ਕੀ ਜਹਿ ਹੋਏ ਉਧਾਰਾ ਸਾਡੇ ਮਰਦਾਨੇ ਦੀ ਪੂਜਾ ਕਰ ਤੇ ਤੇਰਾ ਉਧਾਰ ਹੋ ਜਾਊਗਾ ਸੁਣ ਕੋਡੇ ਪੁੰਨ ਬਚਨ ਉਚਾਰਾ ਇਸ ਤਰ੍ਹਾਂ ਸੁਣ ਕੇ ਕੋਡੇ ਰਾਸ ਨੇ ਬਚਨ ਕਿਹਾ ਸਤਿਗੁਰ ਸੀਸ ਮੁਕਟ ਅਬ ਹੈ ਇਹ ਮੇਰਾ ਹੈ ਜਿਹੜਾ ਮਰਦਾਨਾ ਇਹ ਤਾਂ ਮੇਰੇ ਸਿਰ ਦਾ ਹਰ ਮੁਕਟ ਹੈ ਮੇਰੇ ਸਿਰ ਦਾ ਤਾਜ ਹੈ ਜਾ ਕੇ ਮਿਲੇ ਆਨੰਦ ਘਨੇਰਾ ਮਰਦਾਨੇ ਦੇ ਮਿਲਿਆ ਮੈਨੂੰ ਬੜਾ ਭਾਰੀ ਅੱਜ ਆਨੰਦ ਪ੍ਰਾਪਤ ਹੋ ਰਿਹਾ ਹਰਖਤ ਹੋਇਆ ਬੋਲਿਓ ਮਰਦਾਨਾ ਇੱਧਰ ਮਰਦਾਨਾ ਵੀ ਬਹੁਤ ਖੁਸ਼ ਹੋ ਕੇ ਫਿਰ ਬੋਲਿਆ ਸਭ ਪ੍ਰਾਪਤ ਮੁਝ ਹੇ ਗਤ ਦਾਨਾ ਉੱਥੋਂ ਕਈ ਜਨਾ ਮੁਕਤੀ ਦਾਤੇ ਤੁਸੀਂ ਆ ਗਏ ਸਭ ਕੁਛ ਮਿਲ ਗਿਆ ਫਲਕ ਤੇ ਬਖਰੇ ਰਹਿ ਗਏ ਬਖਸ਼ੋ ਖਤਾ ਕੀਨ ਮੈਂ ਭਾਰੀ ਮਹਾਰਾਜ ਜਿਹੜਾ ਬਚਨ ਨਹੀਂ ਮੋੜਿਆ ਭਾਰੀ ਗਲਤੀ ਕੀਤੀ ਸੀ ਉਹੀ ਮਾਫ ਕਰ ਦਿਓ ਮੇਟਨ ਕਰੀ ਰਜਾਇ ਤੁਮਾਰੀ ਮੈਂ ਤੁਹਾਡੀ ਆਗਿਆ ਮਹਾਰਾ ਮੋੜਨਾ ਕੀਤੀ ਸੀ ਤੁਹਾਡਾ ਕਿਹਾ ਹੀ ਨਹੀਂ ਮੰਨਿਆ ਸੀ ਨਿਜ ਪ੍ਰਸੰਨਤਾ ਮੋਹ ਪਾਰ ਕੀਜੈ ਮਹਾਰਾ ਮੇਰੇ ਉੱਪਰ ਆਪਣੀ ਜਿਹੜੀ ਨਾਰਾਜ਼ੀ ਜੀ ਛੱਡ ਕੇ ਪ੍ਰਸੰਨਤਾ ਕਰੀਏ ਸਦਾ ਸੰਗ ਆਪ ਮੁਜੈ ਰਖੀਜੈ ਮੈਂ ਬੇਨਤੀ ਕਰਨਾ ਹੈ ਅੱਗੇ ਵਾਸਤੇ ਮੈਨੂੰ ਜ਼ਿੰਦਗੀ ਪਰ ਆਪਣੇ ਨਾਲ ਹੀ ਰੱਖੀਏ। ਸ੍ਰੀ ਮੁਖ ਕਹੇ ਸਦਾ ਸੋ ਪ੍ਰਸੰਨਾ। ਮਹਾਰਾਜ ਕਹਿੰਦੇ ਅਸੀਂ ਕਦੋਂ ਨਾਰਾਜ਼ ਹੋਏ, ਹਮੇਸ਼ਾ ਅਸੀਂ ਤੇ ਤਾਂ ਪ੍ਰਸੰਨੀ ਰਹੇ। ਤੂੰ ਸੰਗ ਰਹੋ ਸਦਾ ਸੁਖ ਮੰਨ, ਵੀ ਮਰਦਾਨਿਆ ਸਦਾ ਸੁਖ ਮੰਨ ਕੇ ਸਾਡੇ ਨਾਲ ਰਿਹਾ ਕਿ ਤੂੰ ਹੀ ਭਜਦਾ। ਸ਼ੁਦਾ ਲੱਗੀ ਹੋਇਆ ਹੈ ਤੁਝ ਤਾਈ, ਬਾਕੀ ਵੀ ਮਰਦਾਨੇ ਫਲ ਇਸ ਕਰਕੇ ਤੇਰੇ ਅੱਗੇ ਮੱਥੇ ਟਿਕਾਰੇ ਵੀ ਤੈਨੂੰ ਭੁੱਖ ਲੱਗੀ ਹੋਊ। ਖਾਹੋ ਮਦਰ ਫਲ ਕੋ ਤ੍ਰਿਪਤਾਈ, ਇਸ ਕਰਕੇ ਮਿੱਠੇ ਫਲ ਖਾ ਕੇ ਚੰਗੀ ਤਰ੍ਹਾਂ ਤੂੰ ਤ੍ਰਿਪਤ ਹੋ ਜਾ, ਰੱਜ ਪੁੱਜ ਜਾ। ਮੈਂ ਆਇਸ ਲੈ ਕਰ ਤੇ ਕਾਲਾ, ਭਾਈ ਬਾਲਾ ਜੀ ਕਹਿੰਦੇ ਸਤਿਗੁਰਾਂ ਦੀ ਆਗਿਆ ਲੈ ਕੇ ਮੈਂ ਤਦੋਂ, ਜੇ ਫਲ ਸੁੰਦਰ ਮਧੁਰ ਵਿਸਾਲਾ, ਇੱਕ ਉੱਡਾ ਰਾਖ ਬਹੁਤ ਮਿੱਠੇ ਫਲ ਤੇ ਸੁੰਦਰ ਲੈ ਕੇ ਆਇਆ ਸੀ। ਧਰੇ ਗੁਰੂ ਆਗੈ ਰਸ ਪੂਰੇ, ਹੈ ਰਸ ਨਾਲ ਭਰੇ ਹੋਏ ਕੁਝ ਕੁ ਤਾਂ ਫਲ ਸਤਿਗੁਰੂ ਅੱਗੇ ਰੱਖ ਦਿੱਤੇ। ਪੁਨ ਮਰਦਾਨੇ ਕੋ ਦੀਏ ਰੂਰੇ, ਉਹਨਾਂ ਤੋਂ ਬਾਅਦ ਕੁਝ ਕੁ ਹਿੱਸਾ ਭਾਈ ਮਰਦਾਨੇ ਨੂੰ ਦੇ ਤਾ ਸੋਹਣੇ ਫਲਾਂ ਦਾ। ਨਿਜ ਆਹਾਰ ਮੈਂ ਲੀਨ ਬਹੋਰੀ, ਫਿਰ ਆਪਣਾ ਜਿੰਨਾ ਕੁ ਹਿੱਸਾ ਸੀ ਉਹ ਵੀ ਮੈਨੇ ਭਾਈ ਲਾਲੇ ਨੇ ਲੈ ਲਿਆ। ਅਚੇ ਮਧੁਰ ਜਿਨ ਸਾਧਨ ਥੋਰੀ, ਇੰਨੇ ਮਿੱਠੇ ਸਨ ਜਿੰਨੇ ਦਾ ਸਵਾਦ ਕੋਈ ਥੋੜਾ ਨੀ, ਬਹੁਤੇ ਸਵਾਦੀ ਸਨ। ਫਲ ਜੇ ਹੋਤੇ ਆਗੇ ਸੁਖਦਾਈ, ਮਹਾਰਾਜ ਦੇ ਅੱਗੇ ਜਿਹੜੇ ਕੋਈ ਕਹਿੰਦੇ ਫਲ ਰੱਖੇ ਹੋਏ ਸੀ ਨਾ, ਸੋ ਉਚਾਏ ਦੀ ਰਾਖਸ਼ ਤਾਈ, ਉਹ ਮਹਾਰਾਜ ਭਾਈ ਬਾਲਾ ਜੀ ਕਹਿੰਦੇ ਚੁੱਕ ਕੇ ਮੈਂ ਕੌਡੇ ਰਾਖਸ਼ ਨੂੰ ਦੇ ਤੇ। ਜਬ ਕੌਡੇ ਕੀ ਮੁਖ ਮੈਂ ਪਾਵਨ, ਮਹਾਰਾਜ ਦੇ ਫਲ ਜੇ ਲੈ ਕੇ ਕੌਡੇ ਨੇ ਮੂੰਹ ਦੇ ਵਿੱਚ ਪਾਣਾ ਕੀਤੇ, ਤਤ ਛਿਨ ਕਰੀ ਦੇਹ ਪਲਟਾਵਨ, ਛੱਟ ਪੱਟ ਕਹਿੰਦੇ ਆਪਣਾ ਜਿਹੜਾ ਸਰੀਰ ਨੂੰ ਤਬਦੀਲ ਕਰ ਲਿਆ, ਬਦਲ ਗਿਆ। ਸੁਰ ਸਰੂਪ ਹੋਇ ਉਸਤਤ ਠਾਨੀ, ਦੇਵਤੇ ਸਰੂਪ ਦੇ ਵਿੱਚ ਹੋ ਕੇ ਲੱਗ ਗਿਆ ਸਤਿਗੁਰੂ ਦੀ ਉਸਤੀ ਕਰਨ। ਨਮੋ ਨਮੋ ਕਰਤਾ ਗੁਣ ਖਾਨੀ, ਇਹ ਗੁਣਾਂ ਦੇ ਖਾਣ ਆਪ ਜੀ ਨੂੰ ਨਮਸਕਾਰ ਹੈ, ਗੁਣਾਂ ਦੀ ਖਾਣ ਆਪ ਜੀ ਨਮਸਕਾਰ ਹੈ। ਨਿਰਗੁਣ ਸਰਗੁਣ ਤੋਰ ਸਰੂਪਾ, ਇਸ ਤਰ੍ਹਾਂ ਚੌ ਖਾਣੀਆਂ ਦੇ ਮਾਲਕ ਆਪ ਜੀ ਦੇ ਨਮਸਕਾਰ ਹੈ, ਇਹੋ ਜਿਵੇਂ ਉਸਤੀ ਕਰਨ ਲੱਗ ਪਿਆ। ਉਸਤੀ ਤੋਂ ਬਾਅਦ ਜਿਵੇਂ ਆਪਣਾ ਹੱਡ ਬੀਤੀ ਇਸਨੇ ਸਾਰੀ ਦੱਸੀ, ਉਹ ਕੁਝ ਪ੍ਰਸੰਨ ਬਾਕੀ ਅੱਗੇ ਰਹਿੰਦਾ ਹੈ, ਉਹ ਆਪਾਂ ਕੱਲ੍ਹ ਦੀ ਦੀਵਾਨ ਦੇ ਵਿੱਚ ਸਰਵਣ ਕਰ ਲਵਾਂਗੇ, ਕਿਉਂਕਿ ਸਮਾਂ ਜਿੰਨਾ ਕੁ ਨੀਯਤ ਕੀਤਾ ਉਹ ਕਰੀਬਨ ਪੂਰਾ ਹੀ ਹੋ ਗਿਆ। ਇਸ ਕਰਕੇ ਇੱਥੇ ਹੀ ਆਪਾਂ ਇਹ ਜਿਹੜਾ ਪ੍ਰਸੰਗ ਛੱਡ ਕੇ ਅਰਦਾਸ ਵੀ ਜੁੜਦੇ ਹਾਂ ਜੀ। ਜਬ ਕੌਡੇ ਕੀ ਮੁਖ ਮੈਂ ਪਾਵਨ, ਤਤ ਛਿਨ ਕਰੀ ਦੇਹ ਪਲਟਾਵਨ, ਸੁਰ ਸਰੂਪ ਹੋਇ ਉਸਤਤ ਠਾਨੀ, ਨਮੋ ਨਮੋ ਕਰਤਾ ਚੌਹ ਖਾਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਚਿਉਤ ਹੈ ਪਾਰ ਬ੍ਰਹਮ ਅਵਨਾਸੀ ਅਗਨਾਸ਼, ਹੇ ਪੂਰਨ ਹੈ ਸਰਵਮੈ ਦੁਖ ਭੰਜਨ ਗੁਣ ਸਾਸ, ਹੇ ਸੰਗੀ ਹੈ ਨਿਰੰਕਾਰ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾਂ ਕੈ ਸਦਾ ਬਵੇਕ, ਹੇ ਅਪਰੰਪਰ ਹਰ ਹਰੇ ਹੈਪੀ ਹੋਵਨ ਹਾਰ, ਹੇ ਸੰਤਾਂ ਕੈ ਸਦਾ ਸੰਗ ਨਿਧਾਰਾ ਆਧਾਰ, ਹੇ ਠਾਕੁਰ ਹਾਂ ਦਾਸਰੋ ਨੈ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰੱਖੋ ਹੀ ਐ ਪੁਰੋ, ਆਏ ਪ੍ਰਭ ਸ਼ਰਨਾਂਗਤੀ ਕਿਰਪਾ ਨਿਧ ਦਿਆ, ਏਕ ਅੱਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ, ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤਰੇ ਪਾਰ, ਜੋ ਸਰਦਾ ਕਰ ਸੇਵਨ ਦੇ ਗੁਰੂ ਪਾਰੇ ਉਤਾਰਨ, ਜੋ ਸਰਦਾ ਕਰ ਸੇਵਨ ਦੇ ਗੁਰੂ ਪਾਰੇ ਉਤਾਰਨ, ਤੂੰ ਠਾਕ ਪੁਰਤਮ ਪਹਿਰਦਾਸ ਜਿਓ ਪਿੰਡ ਸਾਉਚ ਮਾਤ ਪਿਤਾ ਹਮ ਬਾਰਕ ਤੇਰੇ